We'll be right back. ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਰ ਨਾਮ ਆਪਣੇ ਕੀ ਕਰਨ ਕਰਾਵਣ ਹਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਨਾਨਕ ਪ੍ਰਗਟ ਪਹਾਰੇ ਆਓ ਜੀ ਜਿੰਨੇ ਵੀ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਆਪਾਂ ਸਾਰੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹਾਂ ਆਓ ਰਲ ਕੇ ਗੁਰਬਾਣੀ ਗਾਈਏ ਸੁਣੀਏ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੋ ਸੁਣਹੋ ਪੜ੍ਹੋ ਨਿਤ ਪਾਈ ਇਸ ਗੁਰੂ ਜੀ ਦੇ ਬਚਨ ਉੱਤੇ ਅਮਲ ਕਰੀਏ ਇਸ਼ਨਾਨ ਕਰੀਏ ਬਾਣੀ ਦੇ ਗਿਆਨ ਵਿੱਚ ਭਰੀਏ ਹੱਥ ਪੈਰ ਤਨ ਦੇ ਜੇ ਸਰੀਰ ਮੈਲਾ ਹੋ ਜਾਏ ਲਿਬੜ ਜਾਏ ਕਾਹਦੇ ਨਾਲ ਸਾਫ਼ ਹੁੰਦਾ ਹੈ ਭਰੀਏ ਹੱਥ ਪੈਰ ਤਨ ਦੇ ਕਾਹਦੇ ਨਾਲ ਅੱਗੇ ਪਾਣੀ ਧੋਤੇ ਉਤਰ ਸਕੇ ਜੇ ਕੱਪੜਾ ਮੈਲਾ ਹੋ ਜਾਏ ਮੂਤ ਪਲੀਤੀ ਕੱਪੜ ਹੋਏ ਫਿਰ ਉਹ ਕਾਹਦੇ ਨਾਲ ਸਾਫ਼ ਹੁੰਦਾ ਦੇ ਸਾਬੂਨ ਲਈਏ ਉਹ ਧੋਏ ਤੇ ਜੇ ਮਨ ਮੈਲਾ ਹੋ ਜਾਏ ਉਹ ਕਾਹਦੇ ਨਾਲ ਸਾਫ਼ ਹੁੰਦਾ ਮਤ ਮੈਲੀ ਹੋ ਜਾਏ ਭਰੀਏ ਮਤ ਪਾਪਾਂ ਕਹਿ ਸੰਗ ਉਹਦਾ ਤਰੀਕਾ ਪਾਣੀ ਹੈ ਜਾਂ ਸਾਬਣ ਦੋਵੇਂ ਹੀ ਨਹੀਂ ਕਿਹੜਾ ਤਰੀਕਾ ਉਹ ਧੋਪਾ ਨਾਵੇ ਸੱਚ ਨੂੰ ਸੁਣ ਕੇ ਸਮਝ ਕੇ ਮਨ ਦੀ ਜਿਹੜੀ ਮੈਲ ਲੈ ਜਾਂਦੀ ਆਓ ਜੀ ਆਪਣੇ ਆਪ ਨੂੰ ਸੱਚ ਦੇ ਸ਼ੀਸ਼ੇ ਵਿੱਚ ਵੇਖੀਏ ਆਪਣੇ ਆਪ ਨੂੰ ਸਾਰੇ ਵੇਖੀਏ ਤੇ ਰਲ ਕੇ ਗੁਰੂ ਜੀ ਦੇ ਬਚਨ ਪੜ੍ਹੀਏ ਕੋਈ ਰਸਨਾ ਵਾਂਝੀ ਨਾ ਰਵੇ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਵੀ ਜਲਦੀ ਜਲਦੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪੰਡਾਲ ਵਿੱਚ ਸਜਦੇ ਜਾਓ ਲਾਈਨਾਂ ਅਜੇ ਬਹੁਤ ਲੰਬੀਆਂ ਲੱਗੀਆਂ ਹੋਈਆਂ ਜਰਾ ਕਿ ਜਲਦੀ ਜਲਦੀ ਨਮਸਕਾਰ ਕਰੋ ਪੰਡਾਲ ਦੇ ਵਿੱਚ ਜਿੱਥੇ ਜਗ੍ਹਾ ਮਿਲੇ ਆਪ ਜੀ ਸਾਰੇ ਸਜਦੇ ਇਧਰਲੇ ਪਾਸੇ ਜਿਹੜੇ ਮੱਥਾ ਟੇਕ ਰਹੇ ਹੋ ਇਧਰਲੇ ਪਾਸੇ ਜਗ੍ਹਾ ਸਾਊਂਡ ਵਾਲੇ ਪਾਸੇ ਜਿੱਧਰ ਸਿਸਟਮ ਲੱਗਿਆ ਪਿੱਛੇ ਨੂੰ ਜਗ੍ਹਾ ਖਾਲੀ ਹੈ ਥੋੜ੍ਹੀ ਬਹੁਤ ਅੱਗੇ ਨੂੰ ਸਿੰਘ ਜਿਹੜੇ ਲੰਘਦੇ ਰਹਿਣ ਅੱਗੇ ਨੂੰ ਆ ਜਾਣ ਜਿੱਥੇ ਵੀ ਜਗ੍ਹਾ ਮਿਲੇ ਪਿਆਰ ਨਾਲ ਸਜਵਾਓ ਸਾਰੇ ਰਲ ਕੇ ਬੜੀ ਸਾਰੇ ਪੜਿਓ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਜੰਤ ਤੇਰੇ ਤਾਰੇ ਡੋਰੀ ਹਾਥ ਤੁਮਾਰਾ ਤੇਰੇ ਤਾਰੇ ਡੋਰੀ ਹਾਥ ਤੁਮਾਰਾ ਜੀ ਜੰਤ ਤੇਰੇ ਤਾਰੇ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਜੰਤ ਤੇਰੇ ਤਾਰੇ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਤੇਰੇ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਜੰਤ ਤੇਰੇ ਤਾਰੇ ਹਾਥ ਤੁਮਾਰੇ ਤੇਰੇ ਤਾਰੇ ਬੋਲੋ ਡੋਰੀ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਡੋਰੀ ਹੱਥ ਤੁਮਾਰੇ ਗੋਰੀ ਹਾਥ ਤੁਮਾਰੇ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਜੰਤ ਤੇਰੇ ਤਾਰੇ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਦੀ ਹੱਥ ਤੁਮਾਰਾ ਜੀ ਜਨ ਤੇਰੇ ਤਾਰੇ ਤਪ ਡੋਰੀ ਹੱਥ ਤੁਮਾਰਾ ਮਦੋ ਪੜੋ ਬਾਣੀ ਬਾਣੀ ਪੜੋ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ हाथ तुम्हारे सब तोरी हाथ तुम्हारे जी जंत तेरे धारे प्रभु डोरी हाथ तुम्हारे जी जंत बोलो जी बोलो प्रभु डोरी दूरी हाथ तुम्हारे कब दूरी हाथ तुम्हारे कब दूरी हाथ तुम्हारे कब दूरी हाथ तुम्हारे जंत तेरे धारे प्रभु डोरी हाथ तुम्हारे जी जंत तेरे धारे डोरी हाथ तुम्हारे नारोवे जी सारे जब कृपा व्रत पालन लगा ਹਰ ਕਿਰਪਾ ਪ੍ਰਭ ਪਾਲਣ ਲਾਗੋ ਹਰ ਕਿਰਪਾ ਪ੍ਰਭ ਪਾਲਣ ਲਾਗੋ ਕਰੀ ਤੇਰਾ ਕਰਾਇਆ ਪ੍ਰਭ ਡੋਰੀ ਪ੍ਰਭ ਡੋਰੀ ਹਾਥ ਤੁਮਾਰੇ ਜੇ ਚਰਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜੀ ਨਿਰਮਲ ਰਸ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨਿਰਮਲ ਰਸ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀ ਜੀ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਪਰ ਲਹਿ ਜੀ ਉਸਤਤ ਮਨ ਲਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਉਸਤਤ ਮਨ ਪੀਓ ਸਦਾ ਸੁਹੇਲਾ ਕਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾਲ ਵਿੱਚ ਸਾਰੀ ਸੰਗਤ ਬੈਠ ਹੀ ਗਈ ਹੈ ਜਿਹੜੇ ਪਹਿਰੇ ਤੇ ਵੀਰ ਖੜੇ ਹੈ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆ ਰਹੀ ਹੈ ਪਿੱਛੇ ਇਹਨਾਂ ਨੂੰ ਜੇ ਇਹਦੇ ਪਿੱਛੇ ਹੀ ਬਿਠਾ ਲਓ ਅੱਗੇ ਅੱਗੇ ਵਾਲੇ ਮੱਥਾ ਟੇਕ ਕੇ ਲੰਘ ਜਾਣਗੇ ਇੱਥੇ ਜਿੱਥੇ ਆ ਰੱਸੀ ਲੈ ਕੇ ਖੜੇ ਹੋ ਥੱਲੇ ਨੂੰ ਕਰ ਲਓ ਆ ਜਿਹੜੇ ਰੱਸੀ ਲੈ ਕੇ ਖੜੇ ਹੋ ਸਿੰਘ ਸੁਣ ਨਹੀਂ ਰਹੇ ਮੇਰੀ ਗੱਲ ਪਿੱਛੇ ਪਿੱਛੇ ਇੱਥੇ ਹੀ ਬਿਠਾ ਲਓ ਕਿਉਂਕਿ ਰਸਤਾ ਵੀ ਕੰਮ ਆ ਜਾਏਗਾ ਦੂਰੋਂ ਮੱਥਾ ਟੇਕ ਕੇ ਬਹਿ ਜਾਣਗੇ ਅੱਗੇ ਪ੍ਰੇਮ ਭੇਟਾ ਆਪਣੀ ਬਾਅਦ ਚ ਰੱਖ ਲੈਣਗੇ ਪਿੱਛੇ ਪਿੱਛੇ ਸਿੰਘੋ ਬਹਿ ਜਾਓ ਅੱਗੇ ਅੱਗੇ ਨਾ ਉਹ ਫਿਰ ਅੱਗੇ ਰਸ਼ ਪੈ ਜਾਏਗਾ ਨਾਲੇ ਬਹਿਣਾ ਵੀ ਔਖਾ ਹੋ ਜਾਣਾ ਪਿੱਛੇ ਪਿੱਛੇ ਖੁੱਲੇ ਖੁੱਲੇ ਹੋ ਕੇ ਰਾਹ ਦੇ ਵਿੱਚ ਜਿਹੜਾ ਰਸਤਾ ਬਣਿਆ ਇਹਦੇ 'ਚ ਬਹਿ ਜਾਓ ਤਾਂ ਜੋ ਜਲਦੀ ਇਕਾਗਰਤਾ ਵੀ ਬਣ ਜਾਏਗੀ ਜਿਹੜੇ ਰਹਿ ਜਾਣਗੇ ਆਪਣੀ ਪ੍ਰੇਮ ਭੇਟਾ ਬਾਅਦ ਚ ਰੱਖ ਲਿਓ ਸਿੰਘੋ ਪਿੱਛੇ ਪਿੱਛੇ ਹੋ ਕੇ ਬਹਿ ਜਾਓ ਖੁੱਲੇ ਖੁੱਲੇ ਪਿੱਛੇ ਪਿੱਛੇ ਹੋ ਜਾਓ ਖੁੱਲੇ ਖੁੱਲੇ ਹੋ ਕੇ ਚੌਂਕੜੇ ਲਾ ਕੇ ਬੈਠੋ ਹਾਂਜੀ ਆਪਾਂ ਕੋਸ਼ਿਸ਼ ਕਰੀਏ ਕੁਝ ਸਮਾਂ ਮਨ ਬਿਰਦੀ ਇਕਾਗਰ ਕਰਕੇ ਬੈਠੀ ਭੈਣਾਂ ਨੂੰ ਵੀ ਬੇਨਤੀ ਹੈ ਜੀ ਸਾਰੀਆਂ ਭੈਣਾਂ ਵੀ ਬਸ ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿ ਜਾਓ ਪਹਿਰੇਦਾਰ ਵੀਰ ਤਕੜੇ ਹੋ ਕੇ ਬਹਿਣ ਪਿੱਛੇ ਵੀ ਪੰਜ ਸੱਤ ਬਹਿ ਜਾਓ ਜਿਹੜੇ ਸਿੰਘ ਆ ਰਹੀ ਹੈ ਸੰਗਤ ਰਸਤੇ ਦੇ ਵਿੱਚ ਹੀ ਰਸਤਿਆਂ ਦੇ ਵਿੱਚ ਬਿਠਾ ਲਓ ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਣ ਤੇ ਸਿੰਘ ਜਿਹੜੇ ਆ ਸਿੰਘਾਂ ਵਾਲੇ ਪਾਸੇ ਇਕਾਗਰਤਾ ਬਣਾ ਕੇ ਬੈਠਣ ਦੀ ਕੋਸ਼ਿਸ਼ ਕਰੀਏ ਤਾਂ ਹੀ ਫਾਇਦਾ ਐਡੀ ਦੂਰੋਂ ਆਪਾਂ ਕਈ ਬੜੀ ਦੂਰੋਂ ਵੀ ਆਏ ਹੋਣਗੇ ਸਫ਼ਰ ਕਰਕੇ ਕਈ ਫਿਰੋਜ਼ਪੁਰ ਦੇ ਸਿੰਘ ਮਿਲੇ ਹੈ ਕੋਈ ਤਰਨ ਤਾਰਨ ਸਾਹਿਬ ਤੋਂ ਆਇਆ ਹੈ ਕੁਛ ਕੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਆਏ ਵਿੱਚ ਸਿੰਘ ਕੋਈ ਬਰਨਾਲੇ ਤੋਂ ਆਇਆ ਹੈ ਕੋਈ ਸੰਗਰੂਰ ਤੋਂ ਦੂਰੋਂ ਦੂਰੋਂ ਕਈ ਸੱਜਣ ਬੈਠੇ ਹੈ ਵਿੱਚ ਤਾਂ ਕਰਕੇ ਆਪਾਂ ਸਾਰੇ ਲਾਹਾ ਲੈਣ ਵਾਸਤੇ ਆਉਂਦੇ ਸਤ ਸੰਗਤ ਵਿੱਚ ਆਉਣ ਦਾ ਗੁਰਦੁਆਰੇ ਆਉਣ ਦਾ ਮਕਸਦ ਹੀ ਇਹ ਹੈ ਵੀ ਅਸੀਂ ਅਕਲ ਲੈਣ ਆਏ ਅਕਲ ਮਿਲਦੀ ਹੈ ਗੁਰੂ ਘਰ ਵਿੱਚੋਂ ਅਕਲ ਮਿਲਦੀ ਹੈ ਸਮਝ ਮਿਲਦੀ ਹੈ ਜ਼ਿੰਦਗੀ ਜਿਉਣ ਦਾ ਚੱਜ ਸਿਖਾਇਆ ਜਾਂਦਾ ਹੈ ਸਾਡੇ ਗੁਰੂ ਸਾਹਿਬ ਨੇ ਜ਼ਿੰਦਗੀ ਜਿਉਂ ਕੇ ਜ਼ਿੰਦਗੀ ਜਿਉਣ ਦਾ ਚੱਜ ਸਿਖਾਇਆ ਅਸਰ ਵੀ ਫੇਰ ਹੀ ਹੁੰਦਾ ਹੈ ਸੋ ਆਪਾਂ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸੁਣ ਸਮਝ ਕੇ ਜਿਉਣ ਦਾ ਚੱਜ ਸਿੱਖ ਲਈਏ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਆਵੇ ਇਸੇ ਕਰਕੇ ਆਪਾਂ ਬਾਰ ਬਾਰ ਗੁਰਬਾਣੀ ਪੜ੍ਹਨ ਦੀ ਗੱਲ ਕਰਦੇ ਹਾਂ ਗੁਰਬਾਣੀ ਪੜ੍ਹੀਏ ਕਿਉਂਕਿ ਗੁਰਬਾਣੀ ਸੱਚ ਹੈ ਸੱਚ ਪੜ੍ਹਦੇ ਰਹੀਏ ਸੱਚ ਸੁਣਦੇ ਰਹੀਏ ਸੱਚ ਨੂੰ ਮਨ ਵਿੱਚ ਵਸਾਈਏ ਹੌਲੀ ਹੌਲੀ ਫਿਰ ਕਈ ਬੰਦੇ ਸੱਚੇ ਹੋਣ ਲੱਗ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਵਿੱਚ ਸੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਸੱਚ ਸਵਾਦ ਬਹੁਤ ਦਿੰਦਾ ਹੈ ਸੱਚ ਹੈ ਨਾ ਜਿਹੜਾ ਬਹੁਤ ਸਵਾਦ ਦਿੰਦਾ ਆਨੰਦ ਬਹੁਤ ਆਉਂਦਾ ਜਦੋਂ ਬੰਦਾ ਸੱਚ ਨਾਲ ਜੁੜਦਾ ਸੋ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਦਾ ਲੋ ਸੁਣੋ ਲਓ ਜੀ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਪਿੱਛੇ ਵੀ ਸਿੰਘ ਬਹਿਣ ਜਿਹੜਾ ਵੀ ਕੋਈ ਆਵੇ ਪਿੱਛੇ ਹੀ ਵਾਇਓ ਰਸਤਾ ਨਾ ਹੋਵੇ ਵਿੱਚ ਹੁਣ ਜਿਹੜਾ ਵੀ ਕੋਈ ਆਈ ਜਾਵੇ ਪਿੱਛੇ ਪਿੱਛੇ ਬਿਠਾਈ ਜਾਇਓ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਬਹੁਤ ਟਕਾ ਬਣਾ ਕੇ ਰੱਖਿਓ ਨੌਜਵਾਨ ਵੀਰ ਪੜ੍ਹੇ ਲਿਖੇ ਬਹੁਤ ਅੱਜ ਕੱਲ੍ਹ ਤੇ ਜਿਹੜੇ ਹੁਣ 20 ਸਾਲ ਪਹਿਲਾਂ ਜੰਮੇ ਬੱਚੇ ਉਹ ਤੇ ਸਾਰੇ ਪੜ੍ਹੇ ਲਿਖੇ ਹੀ ਹੈ ਪੁਰਾਣੇ ਵੇਲਿਆਂ 'ਚ ਹੁੰਦਾ ਸੀ ਬੰਦਾ ਅਨਪੜ੍ਹ ਹੈ ਕੋਈ 5 ਪੜ੍ਹਿਆ ਹੈ ਕੋਈ 2 ਹੀ ਕਲਾਸਾਂ ਪਾਸ ਕੀਤੀਆਂ ਗਈਆਂ ਨੇ ਪਰ ਜਿਹੜੇ 95 ਤੋਂ ਲੈ ਕੇ ਸਮਝ ਲਓ ਵੀ ਜਬਰਤ ਹੈ ਜਿਨ੍ਹਾਂ ਦਾ ਕੋਈ 95 'ਚ ਜੰਮਿਆ ਹੈ ਕੋਈ ਸਨ 2000 ਵਿੱਚ ਜਿਹਦਾ ਜਨਮ ਹੋਇਆ ਉਹ ਤੇ ਸਾਰੇ ਹੀ ਪੜ੍ਹ ਹੀ ਰਹੇ ਹੈ ਪੜ੍ਹੇ ਲਿਖੇ ਅੱਜ ਦੀ ਪੀੜ੍ਹੀ ਜਿਹੜੀ ਹੈ ਤਕਰੀਬਨ ਹਰੇਕ ਬੱਚਾ ਪੜ੍ਹਿਆ ਲਿਖਿਆ ਸੋ ਆਪਾਂ ਕੋਸ਼ਿਸ਼ ਕਰੀਏ ਨੌਜਵਾਨ ਵੀਰਾਂ ਦੀ ਗਿਣਤੀ ਬੀਬੀਆਂ ਵਾਲੇ ਪਾਸੇ ਜਿਹੜਾ ਪੰਡਾਲ ਹੈ ਨਾ ਥੋੜਾ ਜਿਹਾ ਚੌਥਾ ਹਿੱਸਾ ਤੇ ਨਹੀਂ ਕਹਿ ਸਕਦੇ ਪਰ ਥੋੜਾ ਜਿਹਾ ਖਾਲੀ ਹੈ ਤੇ ਸਿੰਘਾਂ ਵਾਲੇ ਪਾਸੇ ਤੇ ਪੂਰਾ ਭਰਿਆ ਹੋਇਆ ਮੈਂ ਦੱਸਣਾ ਇਹ ਚਾਹ ਰਿਹਾ ਕਿ ਇਹਦੇ ਵਿੱਚ ਨੌਜਵਾਨਾਂ ਦੀ ਗਿਣਤੀ ਹੈ ਟੋਟਲੀ 80% ਤੋਂ ਜ਼ਿਆਦਾ ਆ ਸੰਗਤ ਵਿੱਚ ਨੌਜਵਾਨ ਬੈਠੇ ਆ ਤੇ ਜੇ ਜਵਾਨੀ ਸੁਣੇ ਗੁਰਬਾਣੀ ਸੁਣੇ ਨਾਲੇ ਜਵਾਨੀ ਸੁਣੇ ਤੇ ਕਿੱਡੀ ਵੱਡੀ ਕ੍ਰਾਂਤੀ ਆ ਸਕਦੀ ਹੈ ਗੁਰਬਾਣੀ ਮਤਲਬ ਇਹ ਵਿਚਾਰ ਕੋਈ ਹਥਿਆਰਾਂ ਦੀ ਅੱਜ ਜੰਗ ਨਹੀਂ ਵਿਚਾਰਾਂ ਦੀ ਕੋਈ ਲੋੜ ਸੀ ਤੇ ਵਿਚਾਰ ਨੇ ਜਿਹੜੇ ਸੋਹਣੇ ਸੋਹਣੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੌਣ ਦੱਸੇ ਕਿੱਥੋਂ ਸਿੱਖੀਏ ਆ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਮੈਥਡ ਜੋ ਜੁਗਤ ਗੁਰੂ ਸਾਹਿਬ ਨੇ ਜ਼ਿੰਦਗੀ ਜਿਉਣ ਦੀ ਦੱਸਣੀ ਹੈ ਹੋਰ ਕੌਣ ਦੱਸੇ ਸਤਿਗੁਰੂ ਤੋਂ ਬਿਨਾਂ ਕੌਣ ਸਮਝਾਵੇ ਜ਼ਿੰਦਗੀ ਜਿਉਣ ਦਾ ਚੱਜ ਸੋ ਤਾਂ ਕਰਕੇ ਭਾਈ ਜਿਹੜੇ ਨੌਜਵਾਨ ਵੀਰ ਹੋ ਬਹੁਤ ਗੱਲ ਪਕੜਦੇ ਹੋ ਆਈਕਿਊ ਲੈਵਲ ਬਹੁਤ ਵੱਡਾ ਹੋ ਗਿਆ ਕਾਫੀ ਸਮਝਣ ਵਾਲੇ ਹੈ ਵੀਰ ਭਰਾ ਤੇ ਕੋਈ ਵੀ ਗੱਲ ਮੈਂ ਵੀ ਕੋਈ ਇਦਾਂ ਦੀ ਭਾਸ਼ਾ ਨਹੀਂ ਬੋਲਦਾ ਜਿਹੜੀ ਸਮਝ ਨਾ ਆਵੇ ਭਾਵੇਂ ਬਿਲਕੁਲ ਅਨਪੜ੍ਹ ਬੰਦਾ ਵੀ ਸੁਣਦਾ ਆਪਾਂ ਤੇ ਸਿੱਧੀਆਂ ਸਿੱਧੀਆਂ ਗੱਲਾਂ ਕਰੀ ਦੀਆਂ ਜਿਹੜੀ ਸਿੱਧੀ ਸਿੱਧੀ ਸਮਝ ਆ ਜਾ ਤਾਂ ਕਰਕੇ ਆਓ ਸਾਰੇ ਵੀਰ ਭਰਾ ਸਾਰੀਆਂ ਮੇਰੀਆਂ ਭੈਣਾਂ ਆਪਾਂ ਕੋਸ਼ਿਸ਼ ਕਰੀਏ ਕਿ ਟਿਕ ਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਤੇ ਗੁਰੂ ਜੀ ਦੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ ਸਾਡੀ ਸੁਰਤ ਵਿੱਚ ਵਸ ਜਾਣ ਦਿਮਾਗ 'ਚ ਬਹਿ ਜਾਣ ਗੁਰੂ ਸਾਹਿਬ ਦੇ ਬਚਨ ਆਪਣੇ ਆਪ ਨੂੰ ਚੈੱਕ ਕਰੀਏ ਫਿਰ ਘੜੀ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਇਹ ਇਹ ਘਾੜਤ ਘੜੀ ਜਾਵੇ ਸਾਡੀ ਇਹੋ ਜੇ ਘੜੇ ਜਾਈਏ ਕਿ ਸੋਹਣੇ ਲੱਗਣ ਲੱਗ ਜਾਈਏ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਅਸੀਂ ਨਿਕੰਮੇ ਜੇ ਲੋਕ ਹਾਂ ਤੇ ਚੀਜ਼ ਬਣ ਜਾਈਏ ਇੱਕ ਗੁਰਬਾਣੀ ਸੁਣ ਸਮਝ ਕੇ ਦਿਮਾਗ ਖੁੱਲ ਜਾਣ ਸਾਡੇ ਗੁਰੂ ਜੀ ਦੇ ਬਚਨ ਹਿਰਦੇ ਵਿੱਚ ਵਸਾ ਕੇ ਖੁੱਲ ਜਾਣ ਦਿਮਾਗ ਸਾਡੇ ਲਓ ਜੀ ਬਾਬਾ ਫਰੀਦ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਵੀ ਸੱਚ ਮਿੱਠਾ ਬਹੁਤ ਲੱਗਦਾ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸੁਣ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਕਹਿੰਦੇ ਸ਼ੱਕਰ ਮਿੱਠੀ ਹੈ ਸ਼ੱਕਰ ਖੰਡ ਵੀ ਮਿੱਠੀ ਹੈ ਇਹ ਤੇ ਪਤਾ ਹੀ ਹੈ ਨਿਵਾਤ ਕਹਿੰਦੇ ਹੈ ਮਿਸ਼ਰੀ ਨੂੰ ਮਿਸ਼ਰੀ ਵੀ ਮਿੱਠੀ ਹੈ ਸ਼ੱਕਰ ਖੰਡ ਨਿਵਾਤ ਫਿਰ ਅੱਗੇ ਗੁੜ ਗੁੜ ਵੀ ਮਿੱਠਾ ਹੀ ਹੈ ਮਾਖਿਓ ਮਖਿਆਲ ਸ਼ਹਿਦ ਇਹ ਵੀ ਮਿੱਠਾ ਹੀ ਹੁੰਦਾ ਹੈ ਮਾਖਿਓ ਅੱਗੇ ਕਹਿੰਦੇ ਮਾਝਾ ਦੁੱਧ ਕਹਿੰਦੇ ਮੱਝ ਦਾ ਦੁੱਧ ਵੀ ਮਿੱਠਾ ਹੀ ਮੰਨਿਆ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਛੇ ਚੀਜ਼ਾਂ ਹੋ ਗਈਆਂ ਛੇ ਗਿਣ ਕੇ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਇਹ ਸਾਰਾ ਕੁਝ ਮਿੱਠਾ ਹੈ ਪਰ ਰੱਬ ਨਾ ਪੁੱਜਣ ਦੁੱਧ ਮੇਰੇ ਰੱਬ ਜੀ ਜਿੰਨਾ ਤੂੰ ਮਿੱਠਾ ਹੈ ਨਾ ਇੰਨਾ ਮਿੱਠਾ ਨਹੀਂ ਇੱਥੇ ਕੁਛ ਤੇਰਾ ਨਾਮ ਸਭ ਤੋਂ ਮਿੱਠਾ ਹੈ ਸਭ ਤੋਂ ਵਧੀਆ ਜਿਹੜਾ ਰਸ ਹੈ ਮਠਾਸ ਹੈ ਉਹ ਤੇਰੇ ਚ ਹੁਣ ਜਦੋਂ ਇਦਾਂ ਦੇ ਸ਼ਬਦ ਆਉਂਦੇ ਨੇ ਨਾ ਬਾਣੀ ਚ ਪੰਕਤੀਆਂ ਇਦਾਂ ਦੀਆਂ ਆਉਂਦੀਆਂ ਉਧਰੋਂ ਫਿਰ ਇਦਾਂ ਦਾ ਸ਼ਬਦ ਜਿਹੜਾ ਆਪਾਂ ਪਹਿਲਾਂ ਪੜ੍ਹ ਕੇ ਹਟੇ ਆ ਵੀ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਜਾਂ ਆਪਾਂ ਪੜ੍ਹਦੇ ਆ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਇਦਾਂ ਦੇ ਸ਼ਬਦ ਆਪਾਂ ਪੜ੍ਹਦੇ ਆ ਤੇ ਸਾਡੇ ਮਨ ਵਿੱਚ ਆਉਂਦਾ ਹੈ ਵੀ ਕੋਈ ਅੰਮ੍ਰਿਤ ਕੋਈ ਐਦਾਂ ਅੰਮ੍ਰਿਤ ਆਉਂਦਾ ਵੀ ਬੰਦਾ ਵੀ ਐਦਾਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ ਤੇ ਮਿੱਠਾ ਮਿੱਠਾ ਹੋ ਜਾਂਦਾ ਉਹਦਾ ਮੂੰਹ ਉਹਦੀ ਜੀਭ ਤੇ ਮਿਠਾਸ ਆ ਜਾਂਦੀ ਹੈ ਭਲਾ ਵੀ ਜਿਵੇਂ ਸ਼ਹਿਦ ਤੋਂ ਵੀ ਸਵਾਦ ਜ਼ਿਆਦਾ ਆਏਗਾ ਜੀਭ ਤੇ ਸ਼ਹਿਦ ਨਾਲੋਂ ਵੀ ਗੁੜ ਨਾਲੋਂ ਵੀ ਵੀ ਮਿੱਠਾ ਮਿੱਠਾ ਲੱਗੇਗਾ ਮੂੰਹ ਵਿੱਚ ਐਦਾਂ ਹੁੰਦਾ ਹੈ ਕੋਈ ਇਹਦਾ ਭਾਵ ਜ਼ਰੂਰ ਸਮਝਣ ਦੀ ਖੇਚਲ ਕਰਿਓ ਕਈ ਬੰਦਿਆਂ ਨੇ ਤੇ ਇੱਥੇ ਇਦਾਂ ਦਾ ਕੰਮ ਚਲਾ ਵੀ ਲਿਆ ਨਾ ਵੀ ਜਿਨ੍ਹਾਂ ਦਾ ਮੂੰਹ ਮਿੱਠਾ ਹੋ ਜਾਂਦਾ ਹੈ ਮੈਂ ਤੁਹਾਨੂੰ ਦੱਸ ਦਿਆਂ ਇੱਕ ਗੱਲ ਕਲੀਅਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਯੋਗਿਕ ਕਿਰਿਆਵਾਂ ਕਈ ਇਦਾਂ ਦੀਆਂ ਨੇ ਕਿ ਮੂੰਹ ਸੱਚੀ ਮਿੱਠਾ ਹੁੰਦਾ ਹੈ ਸੱਚੀ ਮਿੱਠਾ ਹੁੰਦਾ ਹੈ ਪਰ ਉਹ ਮਿਠਾਸ ਦੀ ਗੱਲ ਗੁਰਬਾਣੀ ਨਹੀਂ ਕਰਦੀ ਉਹ ਮਿਠਾਸ ਤੇ ਜੋਗੀਆਂ ਲਈ ਹੈ ਕਈਆਂ ਨੂੰ ਨਾਮ ਜਪਦੇ ਨੇ ਨਾ ਕਈ ਬੰਦੇ ਵੀ ਵਾਹਿਗੁਰੂ ਕਰਦੇ ਕਹਿਣਗੇ ਵੀ ਮੈਨੂੰ ਇੰਨੇ ਸਾਲ ਹੋ ਗਏ ਮੇਰਾ ਮੂੰਹ ਮਿੱਠਾ ਮਿੱਠਾ ਹੋ ਜਾਂਦਾ ਹੈ ਉਹ ਕਾਹਦੀ ਮਿਠਾਸ ਹੈ ਉਹ ਤੇ ਸਾਡੀ ਬਾਡੀ ਦੇ ਵਿੱਚ ਇੱਕ ਲਿਕੁਇਡ ਹੁੰਦਾ ਹੈ ਤਰਲ ਪਦਾਰਥ ਸਾਡੇ ਸਰੀਰ ਦੇ ਵਿੱਚ ਹੈ ਆ ਪਿੱਛੇ ਬੋਲਦਾ ਕੋਈ ਆਵਾਜ਼ ਆਉਂਦੀ ਹੈ ਪਿੱਛੇ ਕਿਸੇ ਦੇ ਬੋਲਣ ਦੀ ਜਰਾ ਕ ਪੰਡਾਲ ਦੇ ਸਾਰੇ ਪਾਸੇ ਗੇੜਾ ਦੇ ਕੇ ਵੇਖਿਓ ਪਿੱਛੇ ਆਵਾਜ਼ ਨਹੀਂ ਆਉਣੀ ਚਾਹੀਦੀ ਖਿਆਲ ਰੱਖਿਓ ਇੱਧਰ ਧਿਆਨ ਦਿਓ ਵੀ ਉਹ ਤੇ ਚਲੋ ਹੋ ਜਾਣਗੇ ਆਪਾਂ ਇੱਧਰ ਰੱਖਿਓ ਧਿਆਨ ਜਿਹੜਾ ਨਾ ਮੈਂ ਇੱਕ ਕਿਤਾਬ ਪੜ੍ਹੀ ਸੀ ਡਾਕਟਰ ਵਾਲ ਦੀ ਬੁੱਕ ਸੀ ਉਹ ਕਿਸੇ ਦੀ ਉਹਨੇ ਐਕਿਊਪ੍ਰੈਸ਼ਰ ਬਾਰੇ ਗੱਲ ਕੀਤੀ ਸੀ ਉਹਦੇ ਵਿੱਚ ਨਾ ਇੱਕ ਡਾਕਟਰ ਦੀ ਕਿਤਾਬ ਵਿੱਚ ਇਹ ਗੱਲ ਆਈ ਧਿਆਨ ਨਾਲ ਸਮਝੋ ਡਾਕਟਰ ਦੀ ਕਿਤਾਬ ਵਿੱਚ ਇਹ ਗੱਲ ਜਦੋਂ ਲਿਖੀ ਨਾ ਕਿ ਸਰੀਰ ਦੇ ਵਿੱਚ ਇੱਕ ਲਿਕੁਇਡ ਹੁੰਦਾ ਹੈ ਜੇ ਉਹ ਬੰਦੇ ਦੀ ਜੀਭ ਤੇ ਡਿੱਗ ਪਵੇ ਜੀਭ ਤੇ ਕਹਿੰਦੇ ਬਹੁਤ ਮਿੱਠਾ ਲੱਗਦਾ ਹੈ ਤੇ ਇੰਨਾ ਮਿੱਠਾ ਹੁੰਦਾ ਵੀ ਦੋ ਦਿਨ ਤੱਕ ਭੁੱਖ ਮਰ ਜਾਂਦੀ ਹੈ ਵੀ ਕੋਈ ਵੀ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਉਹ ਹੁੰਦਾ ਸਰੀਰ 'ਚ ਹੈ ਤੇ ਜਿਹੜੇ ਜੋਗੀ ਨੇ ਯੋਗਿਕ ਕਿਰਿਆਵਾਂ ਕਰਦੇ ਆ ਜਿਹੜੇ ਜੋਗੀ ਹੁਣ ਜੋਗੀਆਂ ਦੇ ਆਸਣ ਬੜੇ ਨੇ 84 ਆਸਣ ਮਸ਼ਹੂਰ ਨੇ ਜੋਗੀਆਂ ਦੇ ਸਾਰੇ ਵੱਖਰੇ ਵੱਖਰੇ ਤਰੀਕਿਆਂ ਨਾਲ ਉਹ ਯੋਗ ਕਿਰਿਆਵਾਂ ਕਰਦੇ ਆ ਉਹ ਕਈ ਜੋਗੀ ਇਦਾਂ ਦੇ ਨੇ ਜਿਨ੍ਹਾਂ ਦੀ ਜੀਭ ਤੇ ਉਹ ਬੂੰਦ ਜਿਹੜੀ ਹੈ ਡਿੱਗ ਪੈਂਦੀ ਹੈ ਐਦਾਂ ਨਾ ਉਹ ਜਿਹੜੀ ਉਹ ਜਿਹੜਾ ਸਾਡੇ ਸਰੀਰ ਦੇ ਵਿੱਚ ਲਿਕੁਇਡ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਧਿਆਨ ਨਾਲ ਸੁਣਿਓ ਤਰਲ ਪਦਾਰਥ ਹੈ ਤਰਲ ਸਾਡੇ ਸਰੀਰ ਦੇ ਵਿੱਚ ਹੈ ਜਿਵੇਂ ਕੈਲਸ਼ੀਅਮ ਵੀ ਤੇ ਸਾਡੀਆਂ ਹੱਡੀਆਂ ਦੇ ਵਿੱਚ ਹੈ ਹੀ ਹੈ ਨਾ ਕੈਲਸ਼ੀਅਮ ਹੈ ਇਦਾਂ ਹੀ ਸਾਡੇ ਸਰੀਰ ਦੇ ਵਿੱਚ ਉਹ ਇੱਕ ਤਰਲ ਪਦਾਰਥ ਹੈ ਜਿਹੜਾ ਬਹੁਤ ਮਿੱਠਾ ਹੈ ਤੇ ਕਈ ਬੰਦੇ ਇਦਾਂ ਕਰਦੇ ਨੇ ਉਹਦੀ ਜੀਭ ਤੇ ਡਿੱਗਦਾ ਹੈ ਉਹਨੂੰ ਕਈ ਸਾਡੇ ਵਾਲੇ ਜਿਹੜੇ ਸਾਡੇ ਵਾਲਿਆਂ ਵਿੱਚ ਵੀ ਜੋਗੀ ਹੈਗੇ ਨੇ ਨਾ ਕਈ ਬਾਣਾ ਪਾਇਆ ਹੋਇਆ ਚੋਲੇ ਵੀ ਪਾਏ ਆ ਦਮਾਲੇ ਦਸਤਾਰਾਂ ਵੀ ਬੰਨੇ ਆ ਪਰ ਕਿਰਿਆਵਾਂ ਸਾਰੀਆਂ ਜੋਗੀਆਂ ਵਾਲੀਆਂ ਕਰੀ ਜਾਂਦੇ ਆ ਉਹ ਬੰਦਾ ਜਦੋਂ ਲੱਗਾ ਰਹਿੰਦਾ 6-6 ਮਹੀਨੇ ਸਾਲ ਉਸ ਤੋਂ ਬਾਅਦ ਜਦੋਂ ਮੂੰਹ ਮਿੱਠਾ ਹੋ ਜੇ ਉਹਨੂੰ ਕਹਿਣਗੇ ਬਸ ਅੰਮ੍ਰਿਤ ਡਿੱਗ ਪਿਆ ਆਖੋ ਸਤਨਾਮ ਕਹਿਣਗੇ ਆ ਗਿਆ ਅੰਮ੍ਰਿਤ ਆ ਗਿਆ ਆਹੀ ਸੀ ਉਹ ਜੋਗੀਆਂ ਵਾਲੀ ਕਿਰਿਆ ਜੋਗੀਆਂ ਵਾਲੀ ਹੈ ਕਰਦੇ ਨੇ ਸਿੱਖ ਤੇ ਉਹ ਜਿਹੜਾ ਲਿਕੁਇਡ ਡਿੱਗ ਵੀ ਪੈਂਦਾ ਜੀਭ ਤੇ ਉਹਨੂੰ ਕਹੀ ਜਾਂਦੇ ਨੇ ਵੀ ਅੰਮ੍ਰਿਤ ਡਿੱਗ ਪਿਆ ਵੀ ਅੰਮ੍ਰਿਤ ਡਿੱਗ ਪਿਆ ਕਹਿੰਦੇ ਆ ਵੀ ਆਹੀ ਬਖਸ਼ਿਸ਼ ਹੋਣੀ ਸੀ ਤੇਰੀ ਕਮਾਈ ਵੱਧ ਗਈ ਹੁਣ ਹੌਲੀ ਹੌਲੀ ਹੋਰ ਅੱਗੇ ਵਧੂ ਐਦਾਂ ਕਰਦੇ ਆ ਪਰ ਅਸੀਂ ਜੋਗੀਆਂ ਵਾਲੇ ਅੰਮ੍ਰਿਤ ਦੀ ਗੱਲ ਨਹੀਂ ਕਰਦੇ ਭਾਈ ਜੋਗੀਆਂ ਵਾਲਾ ਉਹ ਲਿਕੁਇਡ ਡਿੱਗ ਵੀ ਪਏਗਾ ਬੰਦਾ ਜੇ ਮਾੜਾ ਮੋਟਾ ਕਰੀ ਵੀ ਜਾਏ ਉਹਦੇ ਨਾਲ ਕੋਈ ਬਹੁਤਾ ਕੁਝ ਸਬਰ ਨਹੀਂ ਜਾਣਾ ਉਹਦੇ ਨਾਲ ਵਕਾਰ ਨਹੀਂ ਮਿਟ ਜਾਣੇ ਉਹਦੇ ਨਾਲ ਬੰਦਾ ਜ਼ਿੰਦਗੀ ਦੇ ਵਿੱਚ ਐਕਟਿਵ ਨਹੀਂ ਹੋ ਜਾਣਾ ਉਹਦੇ ਵਿੱਚ ਸ਼ੁਭ ਗੁਣ ਨਹੀਂ ਇਹਨਾਂ ਗੱਲਾਂ ਕਰਕੇ ਆ ਸਕਦੇ ਉਹ ਮਿਠਾਸ ਆ ਜਾਂਦੀ ਹੈ ਮੈਂ ਇੱਥੇ ਹਠੂਰ ਵੀ ਬੇਨਤੀ ਇਹ ਕੀਤੀ ਸੀ ਕਿ ਮੈਂ ਇਹ ਗੱਲਾਂ ਦਾ ਖੁਦ ਐਕਸਪੀਰੀਅੰਸ ਕਰਕੇ ਵੇਖਿਆ ਤਜਰਬਾ ਕਰਕੇ ਵੇਖਿਆ ਵੱਖਰੇ ਵੱਖਰੇ ਤਰੀਕਿਆਂ ਨਾਲ ਅਭਿਆਸ ਕਰ ਕਰਕੇ ਵੀ ਐਦਾਂ ਕਰਕੇ ਵੇਖੋ ਐਦਾਂ ਕਰਕੇ ਵੇਖੋ ਐਦਾਂ ਕਰਕੇ ਵੇਖੋ ਕਰਕੇ ਵੇਖਿਆ ਜੇ ਕਿਸੇ ਵੀਰ ਭਰਾ ਦੇ ਮਨ ਵਿੱਚ ਡਾਊਟ ਵੀ ਹੋਵੇ ਨਾ ਵੀ ਐਦਾਂ ਤੇ ਮੂੰਹ ਮਿੱਠਾ ਹੋ ਜਾਂਦਾ ਹੈ ਜਾਂ ਤਰ੍ਹਾਂ ਤਰ੍ਹਾਂ ਦੇ ਵਾਜੇ ਸੁਣਦੇ ਐ ਜਾਂ ਕਈ ਤਰ੍ਹਾਂ ਦੀਆਂ ਲਾਈਟਾਂ ਦਿਸਦੀਆਂ ਨੇ ਉਹ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਇਸ ਗੱਲ ਤੇ ਉਹ ਕਿਸੇ ਦਿਨ ਵੀ ਸਾਡੇ ਉੱਥੇ ਆ ਕੇ ਟਾਈਮ ਲੈ ਲਵੇ ਬਹਿ ਕੇ ਗੱਲ ਕਰੇ ਵੀ ਲਾਈਟਾਂ ਕੀ ਹੁੰਦੀਆਂ ਨੇ ਇਹ ਪਤਾ ਹੈ ਵੀ ਕਿਵੇਂ ਦਿਸਦੀਆਂ ਐ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਾਜ਼ ਜੇ ਸੁਣਦੇ ਨੇ ਇਹ ਕੀ ਨੇ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਬਹਿ ਕੇ ਕਿਉਂਕਿ ਇਹ ਸਾਰਾ ਕੁਝ ਕਰਕੇ ਵੇਖਿਆ ਬਾਬੇ ਇਦਾਂ ਦਾ ਕੁਝ ਬਹੁਤ ਕਰਦੇ ਆ ਤੇ ਮੈਂ ਵੀ ਬਾਬਿਆਂ ਚੋਂ ਹੀ ਆਇਆ ਮੈਨੂੰ ਇਹਦਾ ਸਾਰਾ ਭੇਤ ਹੈ ਮੈਨੂੰ ਪਤਾ ਹੈ ਇਹ ਹੈ ਕੀ ਹੈ ਇਹ ਪੜ੍ਹਾਈ ਹੈ ਪੰਜਵੀਂ ਦੀ ਦਸੀ ਐਮਏ ਦੀ ਜਾਂਦੇ ਨੇ ਆਖੋ ਸਤਨਾਮ ਗੱਲ ਇਹ ਪਹਿਲੀ ਦੂਜੀ ਦੀ ਹੈ ਗੱਲ ਪਹਿਲੀ ਦੂਜੀ ਦੀ ਹੈ ਕਈ ਜਾਣਾ ਐਮਏ ਹੋ ਗਈ ਬੰਦੇ ਨਾਲ ਗੁੰਮਰਾਹ ਕਰਨਾ ਨਹੀਂ ਬੰਦੇ ਨੂੰ ਕੋਈ ਬੰਦਾ ਤੁਹਾਡੇ ਕੋਲ ਆਇਆ ਰੱਬ ਲੱਭਦਾ ਫਿਰਦਾ ਹੈ ਤੇ ਦੱਸੋ ਅਗਲੇ ਨੂੰ ਗੱਲਾਂ ਪਹਿਲੀ ਕਲਾਸ ਦੀਆਂ ਤੇ ਉਹਨੂੰ ਬਾਅਦ ਚ ਕਹਿ ਦੋ ਬਸ ਬਸ ਤੈਨੂੰ ਤੇ ਤੂੰ ਤੇ ਬਣ ਗਿਆ ਬ੍ਰਹਮ ਗਿਆਨੀ ਤੂੰ ਤੇ ਗਿਆ ਐਮਏ ਵਿੱਚ ਪੀਐਚਡੀ ਦਾ ਸਰਟੀਫਿਕੇਟ ਦੇਈ ਜਾਂਦੇ ਹੋ ਪੀਐਚਡੀ ਦਾ ਤੇ ਕਰਾਈ ਅਜੇ ਪਹਿਲੀ ਦੂਜੀ ਹੋਈ ਹੈ ਇਹ ਕੀ ਹੈ ਤਾਂ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਅਸੀਂ ਜੋਗੀਆਂ ਵਾਲਾ ਲਿਕੁਇਡ ਦੀ ਗੱਲ ਨਹੀਂ ਕਰਦੇ ਅੰਮ੍ਰਿਤ ਅੰਮ੍ਰਿਤ ਕੀ ਹੈ ਕਿੰਨੇ ਪੀਣਾ ਜੀਵ ਨੇ ਨਹੀਂ ਪੀਣਾ ਭਾਈ ਇਹ ਅੰਮ੍ਰਿਤ ਤੇ ਮਨ ਦਾ ਵਿਸ਼ਾ ਹੈ ਸਿੱਖ ਸੁਰਤ ਹੈ ਕਿ ਦੇਹ ਹੈ ਬੋਲੋ ਬੋਲੋ ਪਿਆਰਿਓ ਮਨ ਤਨ ਨਹੀਂ ਉਹ ਜੀਵ ਦੇ ਉੱਤੇ ਨਹੀਂ ਆਉਣਾ ਉਹ ਤੇ ਤੇਰੇ ਮਨ ਨੂੰ ਸਰੂਰ ਆਉਣਾ ਮਨ ਨੂੰ ਮਿੱਠਾ ਮਿੱਠਾ ਲੱਗਣਾ ਤੈਨੂੰ ਐ ਸਵਾਦ ਚੰਗਾ ਚੰਗਾ ਲੱਗਣਾ ਮਿੱਠਾ ਕੀ ਹੈ ਸੱਚ ਸੱਚ ਬਹੁਤ ਮਿੱਠਾ ਹੈ ਸੱਚ ਤੇ ਤੁਰਨਾ ਜਿਹੜਾ ਹੈ ਉਹ ਸਵਾਦ ਦਿੰਦਾ ਹੈ ਉਹ ਇੰਨਾ ਸਵਾਦ ਦਿੰਦਾ ਹੈ ਉਹ ਸਵਾਦ ਮਿਸ਼ਰੀ ਚੋਂ ਨਹੀਂ ਆਉਂਦਾ ਉਹ ਸਵਾਦ ਖੰਡ ਚੋਂ ਨਹੀਂ ਆਉਂਦਾ ਉਹ ਸਵਾਦ ਗੁੜ ਚੋਂ ਨਹੀਂ ਆਉਂਦਾ ਉਹ ਸਵਾਦ ਸ਼ਹਿਦ ਚੋਂ ਨਹੀਂ ਆਉਂਦਾ ਉਹ ਸਵਾਦ ਮਿੱਠਾ ਮੱਝ ਦਾ ਦੁੱਧ ਹੈ ਉਹਦੇ ਚੋਂ ਨਹੀਂ ਆਉਂਦਾ ਉਹ ਤੁਰਨ ਦਾ ਸਵਾਦ ਹੈ ਇੱਕ ਇਦਾਂ ਕਹਿ ਲਓ ਉਸ ਬੰਦੇ ਦੀ ਜ਼ਿੰਦਗੀ ਹੀ ਮਿੱਠੀ ਮਿੱਠੀ ਬਣ ਜਾਂਦੀ ਹੈ ਮਠਾਸ ਨਾਲ ਭਰ ਜਾਂਦਾ ਇਹ ਕਹੋ ਇਹਨੂੰ ਜ਼ਿੰਦਗੀ ਉਹਨੂੰ ਬਹੁਤ ਪਿਆਰੀ ਲੱਗਣ ਲੱਗ ਪੈਂਦੀ ਹੈ ਗਿਲਾ ਨਹੀਂ ਰਹਿੰਦਾ ਕੋਈ ਰੱਬ ਦੇ ਉੱਤੇ ਡਾਊਟ ਨਹੀਂ ਰਹਿੰਦਾ ਕੋਈ ਸ਼ੰਕਾ ਨਹੀਂ ਰਹਿੰਦਾ ਛੱਪਰੀ ਚ ਹੈ ਤਾਂ ਵੀ ਆਨੰਦ ਚ ਹੀ ਰਹਿੰਦਾ ਮਿੱਠਾ ਮਿੱਠਾ ਲੱਗਦਾ ਉਹਨੂੰ ਸਭ ਕੁਛ ਚੰਗਾ ਚੰਗਾ ਲੱਗਦਾ ਤੇ ਜੇ ਤਵੀ ਤੇ ਬੈਠਾ ਤਾਂ ਵੀ ਆਨੰਦ ਚ ਹੈ ਮਹਿਲ ਚ ਬੈਠਾ ਤਾਂ ਵੀ ਆਨੰਦ ਚ ਹੈ ਕੰਡਿਆਂ ਤੇ ਪੈ ਗਿਆ ਤਾਂ ਵੀ ਆਨੰਦ ਚ ਹੈ ਕੋਈ ਫਰਕ ਨਹੀਂ ਪੈਂਦਾ ਮਿੱਠਾ ਸੱਚ ਹੈ ਤੇ ਜਦੋਂ ਬੰਦਾ ਸੱਚ ਨਾਲ ਜੁੜ ਜਾਂਦਾ ਹੈ ਉਹ ਮਿੱਠਾ ਹੋ ਜਾਂਦਾ ਹੈ ਉਹਦੀ ਜ਼ਿੰਦਗੀ ਬੜੀ ਸਵਾਦਲੀ ਹੋ ਜਾਂਦੀ ਹੈ ਬੜਾ ਸਵਾਦ ਆਉਂਦਾ ਜੀ ਜ਼ਿੰਦਗੀ ਜਿਉਣ ਦਾ ਫਿਰ ਸੱਚ ਆ ਸਾਡਾ ਅਸੀਂ ਉਲਝੇ ਕਿਉਂ ਪਏ ਆ ਸਾਰੇ ਲੋਕ ਸਾਡੇ ਵਿੱਚ ਸੱਚ ਨਹੀਂ ਸਾਡੇ ਚਿਹਰੇ ਮੁਰਝਾਏ ਕਿਉਂ ਪਏ ਐ ਸਾਡੇ ਚਿਹਰਿਆਂ ਤੇ ਕਰੂਪਤਾ ਕਿਉਂ ਐ ਹਰ ਵੇਲੇ ਅਸੀਂ ਅੰਦਰੋਂ ਕਿਉਂਕਿ ਅੰਦਰੋਂ ਅਸੀਂ ਘੁਲਦੇ ਰਹਿੰਦੇ ਆ ਸੱਚ ਨਹੀਂ ਹੁੰਦਾ ਦਿਖਾਉਂਦੇ ਕੁਝ ਹੋਰ ਆ ਹੈ ਕੁਝ ਹੋਰ ਆ ਕਈ ਕਈ ਚਿਹਰੇ ਲਈ ਫਿਰਦੇ ਆ ਬੰਦਾ ਕਈ ਕਈ ਮਖੋਟੇ ਪਾਈ ਫਿਰਦਾ ਤੁਸੀਂ ਬੱਚੇ ਦਾ ਚਿਹਰਾ ਵੇਖੋ ਕਿੰਨਾ ਕੋਮਲ ਤੇ ਪਿਆਰਾ ਹੁੰਦਾ ਹੈ ਬੱਚੇ ਦੀ ਕੋਮਲਤਾ ਝਲਕਦੀ ਹੈ ਬੱਚੇ ਦਾ ਨਿਰਦੋਸ਼ ਚਿੱਤ ਹੁੰਦਾ ਹੈ ਬੱਚੇ ਦਾ ਚਿਹਰਾ ਵੀ ਬਹੁਤ ਪਿਆਰਾ ਹੁੰਦਾ ਹੈ ਬੱਚਾ ਕਾਲਾ ਹੋਵੇ ਭਾਵੇਂ ਰੰਗ ਦਾ ਬੱਚਾ ਕਾਲਾ ਹੈ ਪਰ ਤੁਸੀਂ ਵੇਖੋਗੇ ਕਾਲੇ ਰੰਗ ਦਾ ਬੱਚਾ ਚਿਹਰਾ ਵੇਖਿਓ ਉਹਦਾ ਪਿਆਰਾ ਲੱਗਦਾ ਹੈ ਕਿਉਂਕਿ ਨਿਰਦੋਸ਼ ਚਿੱਤ ਹੋਣ ਕਰਕੇ ਚਿਹਰੇ ਤੇ ਉਹਦੀ ਨਿਰਦੋਸ਼ਤਾ ਝਲਕਦੀ ਹੁੰਦੀ ਹੈ ਤੇ ਆਪਾਂ ਜਿੰਨੇ ਭੈਣ ਭਰਾ ਇੱਥੇ ਬੈਠੇ ਆ ਨਾ ਭਾਈ ਆਪਾਂ ਸਾਰੇ ਕਦੇ ਇਦਾਂ ਹੀ ਸੀ ਨਿਰਦੋਸ਼ ਚਿੱਤ ਸੀ ਸਾਡਾ ਤੇ ਸਾਡਾ ਚਿਹਰਾ ਵੀ ਬੜਾ ਪਿਆਰਾ ਪਿਆਰਾ ਲੱਗਦਾ ਜਦੋਂ ਆਪਾਂ ਬੱਚੇ ਸੀ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਇਹਦੇ ਨਾਲ ਗੱਲ ਨਹੀਂ ਕਰਨੀ ਇਹਦੇ ਨਾਲ ਬੋਲਣਾ ਨਹੀਂ ਆ ਆਪਣਾ ਦੁਸ਼ਮਣ ਹੈ ਆ ਗਵਾਂਢਣ ਨਾਲ ਨਹੀਂ ਗੱਲ ਕਰਨੀ ਆ ਗਵਾਂਢੀ ਨਾਲ ਗੱਲ ਨਹੀਂ ਕਰਨੀ ਆ ਚਾਚੇ ਕੋਲ ਨਹੀਂ ਜਾਣਾ ਆ ਸੁਣ ਕੇ ਆਪਾਂ ਵੀ ਫਿਰ ਕਹਿਣਾ ਕੁਝ ਹੋਰ ਹੁੰਦਾ ਹੈ ਅੰਦਰ ਕੁਝ ਹੋਰ ਚੱਲਦਾ ਹੈ ਇੰਨੇ ਡਾਊਟ ਕਰਦੇ ਆ ਇੰਨਾ ਕੁਝ ਕਰਦੇ ਆ ਨਾ ਉਹ ਕਰੂਪਤਾ ਅੰਦਰਲੀ ਜਿਹੜੀ ਹੈ ਉਹ ਫਿਰ ਚਿਹਰੇ ਤੇ ਵੀ ਆ ਜਾਂਦੀ ਹੈ ਮਾਸੂਮੀਅਤ ਜਿਹੜੀ ਹੈ ਖਤਮ ਹੋ ਜਾਂਦੀ ਹੈ ਜਿਹੜਾ ਨਿਰਦੋਸ਼ ਸੀ ਨਾ ਉਹ ਦੋਸ਼ੀ ਬਣ ਜਾਂਦਾ ਹੈ ਤੇ ਦੋਸ਼ੀ ਕਿਉਂ ਹੁੰਦੇ ਆ ਕਿਉਂਕਿ ਸੱਚ ਲੁਕਾਉਣ ਲੱਗ ਪੈਂਦੇ ਆ ਸੱਚ ਤੇ ਅਸੀਂ ਪਰਦਾ ਪਾਉਣ ਲੱਗ ਜਾਂਦੇ ਆ ਬਣ ਕੇ ਵਿਖਾਉਂਦੇ ਆ ਨਕਲੀ ਬੱਚਾ ਜਿੱਦਾਂ ਦਾ ਹੁੰਦਾ ਹੈ ਅਸਲੀ ਹੁੰਦਾ ਹੈ ਬੱਚਾ ਨੰਗਾ ਹੁੰਦਾ ਹੈ ਤੇ ਨੰਗਾ ਹੀ ਹੁੰਦਾ ਉਹਨੂੰ ਸ਼ਰਮ ਨਹੀਂ ਹੁੰਦੀ ਬੱਚਾ ਇਦਾਂ ਹੀ ਹੁੰਦਾ ਹੈ ਬੱਚਾ ਜੇ ਰੋਣਾ ਹੋਵੇ ਤੇ ਰੋ ਪੈਣਾ ਉਹਨੇ ਦਿਫਾਂਗ ਨਹੀਂ ਕਰਦਾ ਵੀ ਮੈਂ ਨਹੀਂ ਰੋਣਾ ਲੋਕੀ ਕੀ ਕਹਿਣਗੇ ਰੋਣ ਲੱਗ ਪਿਆ ਆਪਾਂ ਕਈ ਵਾਰੀ ਰੋਣਾ ਚਾਹੁੰਦੇ ਹੁੰਦੇ ਆ ਪਰ ਰੋਂਦੇ ਨਹੀਂ ਆਪਾਂ ਕਹਿੰਦੇ ਨਾ ਯਾਰ ਕੀ ਕਹੂਗਾ ਵੀ ਸਿਆਣਾ ਪਿਆਣਾ ਹੋ ਕੇ ਰੋਈ ਜਾਂਦਾ ਬੱਚਾ ਤੇ ਰੋ ਪੈਂਦਾ ਬੱਚੇ ਨੇ ਜਿੱਥੇ ਰੋਣਾ ਰੋ ਪੈਣਾ ਆ ਵਿਆਹਾਂ ਦਾ ਸੀਜ਼ਨ ਚੱਲਦਾ ਕੱਪੜੇ ਕੁੱਪੜੇ ਪਵਾ ਕੇ ਲਜਾਇਓ ਤੇ ਜੇ ਬੱਚੇ ਦਾ ਲਿਟਣ ਦਾ ਜੀ ਕੀਤਾ ਉਹਨੇ ਪੈਲਸ ਵਿੱਚ ਹੀ ਲਿਟ ਜਾਣਾ ਉਹਨੇ ਨਹੀਂ ਵੇਖਣਾ ਵੀ ਮੈਂ ਨਾ ਹੁਣ ਲਿਟਾਂ ਵੀ ਨਾ ਮੈਂ ਹੁਣ ਉਹਨੇ ਤੇ ਲਿਟ ਜਾਣਾ ਬਸ ਉਹਨੂੰ ਆਲੇ ਦੁਆਲੇ ਦੀ ਪਰਵਾਹ ਥੋੜਾ ਹੁੰਦੀ ਹੈ ਜਿੱਦਾਂ ਦਾ ਨਿਆਣਾ ਹੁੰਦਾ ਹੈ ਉਦਾਂ ਦਾ ਹੀ ਉਹਦਾ ਬਿਹੇਵੀਅਰ ਹੁੰਦਾ ਹੈ ਉਹ ਦੋਗਲਾ ਨਹੀਂ ਸਾਡੇ ਤੇ ਸਾਰਾ ਕੁਝ ਹੀ ਦੋਗਲਾ ਹੈ ਆ ਬਾਹਰ ਵੱਡੀਆਂ ਵੱਡੀਆਂ ਗਾਲਾਂ ਕੱਢਦੇ ਆਉਂਦੇ ਆ ਇੱਥੇ ਆ ਕੇ ਪ੍ਰਸ਼ਾਦਾ ਵਾਹਿਗੁਰੂ ਜੀ ਰੋਟੀ ਵਾਹਿਗੁਰੂ ਜੀ ਐਂ ਕਰਦੇ ਦਾਲ ਵਾਹਿਗੁਰੂ ਦਾਲ ਵਾਹਿਗੁਰੂ ਐਡਾ ਮਿੱਠਾ ਹੈ ਕਿਦਾਂ ਦੇ ਅਸੀਂ ਇੰਨੇ ਭੋਲੇ ਹੁੰਦੇ ਨਹੀਂ ਜਿੰਨੇ ਭੋਲੇ ਅਸੀਂ ਦਿਸਦੇ ਹੁੰਦੇ ਆ ਜਿੰਨੇ ਭੋਲੇ ਅਸੀਂ ਬਣਦੇ ਆ ਉਦਾਂ ਤੇ ਹੁੰਦੇ ਨਹੀਂ ਇੱਥੇ ਮਖੋਟਾ ਪਾ ਲੈਂਦੇ ਆ ਵਿਦੇਸ਼ਾਂ ਵਿੱਚ ਇੰਨਾ ਕੁ ਫਰਕ ਹੈ ਉਹ ਲੋਕ ਜਿੱਦਾਂ ਦੇ ਹੈ ਨੇ ਦਿਸਦੇ ਹੈ ਉਹ ਜੇ ਆਪਾਂ ਕਹਿੰਦੇ ਸ਼ਰਮ ਹੀ ਨਹੀਂ ਮੰਨਦੇ ਉਹ ਕਹਿੰਦੇ ਇਦਾਂ ਦੇ ਹੀ ਆ ਬਸ ਅਸੀਂ ਤੇ ਹੈਗੇ ਆ ਇਦਾਂ ਦੇ ਜਿਹੜਾ ਬੰਦਾ ਜਿੱਦਾਂ ਦਾ ਹੋਵੇ ਉਦਾਂ ਦਾ ਹੀ ਰਵੇ ਉਦਾਂ ਦਾ ਹੀ ਮੰਨੇ ਆਪਣੇ ਆਪ ਨੂੰ ਸੱਚ ਦਾ ਜ਼ਿੰਦਗੀ ਚਾਉਣ ਦਾ ਅਰਥ ਇਹ ਹੈ ਸੱਚ ਬੋਲਣ ਲਈ ਨਹੀਂ ਹੁੰਦਾ ਬਸ ਜਿੱਦਾਂ ਦੇ ਹਾਂ ਉਦਾਂ ਦੇ ਦਿਸੋ ਤੇ ਜਾਂ ਫਿਰ ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣੋ ਜੈਨੂਅਨ ਹੋਵੇ ਬੰਦਾ ਜਿੱਦਾਂ ਦਾ ਵੀ ਹੋਵੇ ਉਹ ਜੈਨੂਅਨ ਦਿਸੇ ਦਿਖਾਵਾ ਨਹੀਂ ਦੋਗਲੇ ਨਹੀਂ ਚਿਹਰੇ ਮਖੋਟੇ ਨਾ ਪਾ ਕੇ ਰੱਖੀਏ ਸੱਚ ਦਾ ਆਉਣ ਦਾ ਅਰਥ ਹੀ ਇਹ ਹੈ ਵੱਡੀਆਂ ਵੱਡੀਆਂ ਗੱਲਾਂ ਜਿਵੇਂ ਆਪਾਂ ਪੰਜਾਬੀਆਂ ਦਾ ਸੁਭਾਅ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਆਪਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਆ ਮੁੜ ਕੇ ਪੂਰੀਆਂ ਨਹੀਂ ਹੁੰਦੀਆਂ ਫਿਰ ਤੜਫੀ ਜਾਂਦੇ ਆ ਅੰਦਰੇ ਅੰਦਰ ਸੱਚ ਦਾ ਮਤਲਬ ਹੀ ਇਹ ਹੈ ਵੀ ਜੋ ਹੋ ਉਦਾਂ ਦੇ ਦਿਸੋ ਉਨੀਆਂ ਗੱਲਾਂ ਕਰੀਏ ਜਿੰਨੀ ਕੁ ਤਾਕਤ ਤੇ ਮਾਲਕ ਆ ਜੇ ਤੂੰ ਨਹੀਂ ਗੁਲਾਬ ਬਣ ਸਕਿਆ ਤੇ ਫਿਰ ਕੀ ਹੋਇਆ ਫਿਰ ਕੀ ਹੋਇਆ ਚਮੇਲੀ ਦਾ ਫੁੱਲ ਹੀ ਠੀਕ ਹੈ ਜੇ ਨਹੀਂ ਵੀ ਤੂੰ ਬਣ ਸਕਿਆ ਚਮੇਲੀ ਦਾ ਫੁੱਲ ਤੇ ਕਲੀ ਹੋਈ ਹੈ ਤਾਂ ਵੀ ਠੀਕ ਹੈ ਜੇ ਕੰਡਾ ਹੀ ਹੈ ਤਾਂ ਕੰਡਾ ਹੀ ਦਿਸ ਹਰੇਕ ਚੀਜ਼ ਦੀ ਇੱਥੇ ਲੋੜ ਹੈ ਜੇ ਸਾਰੇ ਗੁਲਾਬ ਹੀ ਗੁਲਾਬ ਹੋਣ ਕਿੱਦਾਂ ਦੀ ਲੱਗੂ ਦੁਨੀਆ ਕਿੱਦਾਂ ਦਾ ਹੋ ਜਾਏਗਾ ਸੰਸਾਰ ਜੋ ਹੈ ਉਦਾਂ ਤਾਂ ਦਿਸ ਤੇ ਸਹੀ ਜਿਵੇਂ ਦਾ ਵੀ ਰੱਬ ਨੇ ਤੈਨੂੰ ਬਣਾਇਆ ਉਦਾਂ ਦਾ ਵੇਖ ਆਪਣੀ ਕੁਆਲਿਟੀ ਨੂੰ ਪਛਾਣ ਪਰ ਜੇ ਹੈ ਕੰਡਾ ਹੈ ਨਾ ਤੇ ਫਿਰ ਫੁੱਲ ਬਣਨ ਦੀ ਕੋਸ਼ਿਸ਼ ਨਾ ਕਰ ਜੇ ਕੰਡਾ ਵੀ ਹੈ ਤੇ ਕੰਡਾ ਹੀ ਠੀਕ ਜੋ ਹੈ ਉਵੇਂ ਹੀ ਨਾਲੇ ਫਿਰ ਜਦੋਂ ਬੰਦੇ ਦੀ ਜ਼ਿੰਦਗੀ 'ਚ ਸੱਚ ਹੁੰਦਾ ਹੈ ਸਵਾਦ ਕਿਵੇਂ ਆਉਂਦਾ ਹੈ ਹੁਣ ਕਿਤੇ ਰਿਸ਼ਤਾ ਕਰਨਾ ਕਿੱਲੇ ਪੰਜ ਨੇ ਦਸ ਦੇ ਦਸ ਨੇ ਗਈ ਵੀ ਆਉਂਦੀ ਤੇ ਪੰਜ ਕਿੱਲੇ ਜ਼ਮੀਨ ਹੈ ਫਿਰ ਦਸ ਕਿੱਲੇ ਦਸ ਦੇ ਹੈ ਫਿਰ ਮੁੜ ਕੇ ਘਰ ਵਾਲੀ ਕਹਿੰਦੀ ਹੈ ਵੀ ਆਮਦਨ ਆਪਣੀ ਘੱਟ ਹੀ ਹੈ ਇਦਾਂ ਮੁੜ ਕੇ ਕਈ ਕਈ ਸਾਲ ਕਵਰ ਕਰੀ ਜਾਣਗੇ ਲਈ ਠੇਕੇ ਤੇ ਹੁੰਦੀ ਹੈ ਉਹਨੂੰ ਹੋਰ ਕੁਝ ਦੱਸਣਗੇ ਐਵੇਂ ਚੱਕਰਾਂ 'ਚ ਫਸਿਆ ਰਹਿੰਦਾ ਬੰਦਾ ਫਿਰ ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਉਹ ਜਿਹੜਾ ਝੂਠ ਹੈ ਪਰੇਸ਼ਾਨ ਸਾਨੂੰ ਸਾਡਾ ਝੂਠ ਕਰਦਾ ਜਿੱਦਾਂ ਦੇ ਹੋਵਾਂਗੇ ਉਦਾਂ ਦੇ ਦਿਸਾਂਗੇ ਫਿਰ ਗੱਲ ਬਣੇ ਤਾਂ ਕਰਕੇ ਜਿਹੜੀ ਗੱਲ ਕਰਦਾ ਸੁਣੋ ਸੱਚ ਜਦੋਂ ਜ਼ਿੰਦਗੀ 'ਚ ਆ ਗਿਆ ਤੇ ਸੱਚ ਬਹੁਤ ਮਿੱਠਾ ਹੈ ਇਹਨੇ ਜ਼ਿੰਦਗੀ ਦੇ ਵਿੱਚ ਮਿਠਾਸ ਭਰ ਦੇਣੀ ਆਨੰਦ ਆ ਜਾਣਾ ਜੀ ਜ਼ਿੰਦਗੀ ਜਿਉਣ ਦਾ ਬਸ ਜਿੱਦਾਂ ਦੇ ਹੋ ਉਦਾਂ ਦੇ ਹੀ ਵੀ ਮੈਂ ਤੇ ਇਦਾਂ ਦਾ ਹੀ ਹਾਂ ਜੀ ਮੈਂ ਭੇਖ ਨਹੀਂ ਕਰਦਾ ਮੈਂ ਇਦਾਂ ਦਾ ਹੀ ਹਾਂ ਮੇਰਾ ਸੁਭਾਅ ਤੇ ਇਹੋ ਜਿਹਾ ਹੀ ਹੈ ਪ੍ਰਵਾਨ ਕਰਨਾ ਕਰੋ ਨਹੀਂ ਪ੍ਰਵਾਨ ਕਰਨਾ ਨਾ ਕਰੋ ਫਿਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਪਿੱਛੇ ਜੇ ਵੀ ਗੱਲ ਕਰਦੇ ਸੀ ਵੀ ਸਟੇਟਮੈਂਟਾਂ ਕੱਲੀਆਂ ਵੱਡੇ ਲੀਡਰ ਹੀ ਨਹੀਂ ਦਿੰਦੇ ਆਮ ਬੰਦਾ ਤਾਸ਼ ਖੇਡਦਾ ਜਦੋਂ ਉੱਥੇ ਵੀ ਜਿਹੜੀ ਸਟੇਟਮੈਂਟ ਦਿੰਦਾ ਨਾ ਉਹ ਵੀ ਸਟੇਟਮੈਂਟ ਹੈ ਤੁਸੀਂ ਆਪਣੇ ਬੱਚਿਆਂ ਵਾਸਤੇ ਇਦਾਂ ਕਹੋ ਮੇਰਾ ਨਿਆਣਾ ਤੇ ਪੜਦਾ ਹੀ ਬਹੁਤ ਹੈ ਮੇਰੇ ਨਿਆਣੇ ਵਰਗਾ ਤੇ ਨਿਆਣਾ ਹੀ ਕੋਈ ਨਹੀਂ ਮੇਰੇ ਬੱਚਿਆਂ ਵਰਗੇ ਬੱਚੇ ਨਹੀਂ ਬਣ ਸਕਦੇ ਇਦਾਂ ਦੀਆਂ ਗੱਲਾਂ ਨਾ ਕਦੇ ਕਰੋ ਇਦਾਂ ਕਰਿਆ ਕਰੋ ਵੀ ਜਵਾਨਾਂ ਤੇ ਭਾਈ ਜਿਹੋ ਜਿਹਾ ਹੈ ਬੱਚਿਆਂ ਵਰਗੇ ਹੀ ਮੇਰੇ ਬੱਚੇ ਐ ਅੱਜ ਚੰਗੇ ਭਲੇ ਆ ਕੱਲ ਦਾ ਪਤਾ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਨਾਰਮਲ ਗੱਲ ਕੀਤੀ ਨਾ ਤੇ ਜੇ ਬੰਦਾ ਦਿਖਾਵੇ ਕਰੇ ਜੇ ਗੱਲਾਂ ਕਰੇ ਵੱਡੀਆਂ ਵੱਡੀਆਂ ਵੀ ਮੇਰੇ ਬੱਚਿਆਂ ਵਰਗੇ ਮੇਰੇ ਇਦਾਂ ਜਦੋਂ ਨਿਆਣਾ ਮੁੜ ਕੇ ਵਿਗੜਦਾ ਹੈ ਫਿਰ ਇਹ ਡਰ ਨਹੀਂ ਹੁੰਦਾ ਵੀ ਵਿਗੜ ਗਿਆ ਦਿਮਾਗ 'ਚ ਇਹ ਚੱਲਦਾ ਹੁੰਦਾ ਵੀ ਤਾਸ਼ ਖੇਡਦੇ ਹੁੰਦੇ ਜਿਹੜੇ ਉਹ ਕਹਿਣਗੇ ਵੀ ਹੁਣ ਓਏ ਤੂੰ ਤੇ ਫੁਕਰੀਆਂ ਬੜੀਆਂ ਮਾਰਦਾ ਸੀ ਤੂੰ ਤੇ ਉਦੋਂ ਐਂ ਕਹਿੰਦਾ ਸੀ ਪਰੇਸ਼ਾਨੀਆਂ ਬੰਦੇ ਨੂੰ ਉਹ ਦਿੰਦੀਆਂ ਜਿਹੜਾ ਝੂਠ ਸੱਚ ਤੋਂ ਹਟ ਕੇ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਹਮੇਸ਼ਾ ਬੰਦਾ ਆਪਣੀਆਂ ਦਿੱਤੀਆਂ ਸਟੇਟਮੈਂਟਾਂ ਦੀ ਵਜ੍ਹਾ ਕਰਕੇ ਦੁਖੀ ਹੁੰਦਾ ਹੈ ਹਮੇਸ਼ਾ ਆਪਣੀਆਂ ਮਾਰੀਆਂ ਫੁਕਰੀਆਂ ਕਰਕੇ ਦੁਖੀ ਹੁੰਦਾ ਹੈ ਹਮੇਸ਼ਾ ਬੰਦਾ ਵੱਧ ਕੇ ਗੱਲ ਕਰਦਾ ਉਦੋਂ ਔਖਾ ਹੁੰਦਾ ਹੈ ਜਿੱਦਾਂ ਦੇ ਹੋਵਾਂਗੇ ਉਦਾਂ ਦੇ ਦਿਸੀਏ ਉਨੀਆਂ ਉਨੀਆਂ ਗੱਲਾਂ ਕਰਿਆ ਕਰੋ ਉਨੀਆਂ ਵੀ ਨਿਆਣਿਆਂ ਵਰਗੇ ਨਿਆਣੇ ਆ ਪਤਾ ਨਹੀਂ ਭਾਈ ਕੀ ਬਣਦਾ ਕੱਲ ਨੂੰ ਹੁਣ ਆਪਣਾ ਅਸੀਂ ਜ਼ੋਰ ਪੂਰਾ ਲਾ ਰਹੇ ਆ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਵੀ ਕੋਸ਼ਿਸ਼ ਕਰ ਰਹੇ ਆ ਪੁੱਤ ਪੋਤੇ ਪੜ੍ਹਨ ਕੋਸ਼ਿਸ਼ ਕਰਦੇ ਆ ਪਰ ਪਤਾ ਨਹੀਂ ਭਾਈ ਕਿੱਧਰ ਨੂੰ ਜਾਣਾ ਇਹ ਨਹੀਂ ਪਤਾ ਐਦਾਂ ਕਿਹਾ ਧੀ ਸਾਡੀ ਸਿਆਣੀ ਹੈ ਜੀ ਵੇਲੇ ਨਾਲ ਘਰ ਆ ਜਾਂਦੀ ਹੈ ਪੜ੍ਹਨ ਜਾਂਦੀ ਹੈ ਜੇ ਕੋਈ ਗੱਲਬਾਤ ਹੋਵੇ ਦੱਸਦੀ ਹੈ ਕੋਈ ਲੁਕੋ ਨਹੀਂ ਰੱਖਦੀ ਅੱਜ ਤੱਕ ਬੜੀ ਚੰਗੀ ਹੈ ਅੱਜ ਤੱਕ ਠੀਕ ਹੈ ਕੱਲ ਦਾ ਭਾਈ ਪਤਾ ਕੋਈ ਨਹੀਂ ਜ਼ਮਾਨੇ ਦਾ ਤੁਹਾਨੂੰ ਪਤਾ ਹੀ ਹੈ ਗੱਲ ਐਦਾਂ ਕੀਤੀ ਹੈ ਨਾ ਤੇ ਜੇ ਇਹਦੇ ਨਾਲ ਹੋਰ ਕਈ ਕੁਝ ਜੋੜ ਦਿਓ ਵੀ ਬਸ ਜੀ ਇਹੋ ਜੀ ਨਹੀਂ ਜੰਮਣੀ ਉਹ ਫਿਰ ਮੁੜ ਕੇ ਜਦੋਂ ਜੱਪ ਛਿੜਦਾ ਕੋਈ ਗੱਲ ਆਉਂਦੀ ਹੈ ਫਿਰ ਬੰਦਾ ਦੁਖੀ ਹੁੰਦਾ ਵੀ ਹੁਣ ਮੈਨੂੰ ਰਿਸ਼ਤੇਦਾਰ ਕੀ ਕਹਿਣਗੇ ਤਾਂ ਕਰਕੇ ਮੈਂ ਬੇਨਤੀ ਕਰਦਾ ਹਾਂ ਵੀ ਜਿਹੜਾ ਬੰਦਾ ਸੱਚ ਤੇ ਚੱਲਦਾ ਨਾ ਉਹ ਕਦੇ ਦੁਖੀ ਨਹੀਂ ਹੁੰਦਾ ਜ਼ਿੰਦਗੀ ਵਿੱਚ ਕੋਈ ਗਲਤੀ ਹੋ ਜਾਏ ਫੱਟ ਮੰਨੋ ਬਿਨਾਂ ਦੇਰੀ ਮੰਨੋ ਜੇ ਕਦੇ ਨਸ਼ਾ ਬੰਦਾ ਕਰਦਾ ਹੈ ਕਰਦਾ ਸੀ ਜਾਂ ਕਰਦਾ ਹੈ ਪੜਦੇ ਨਾ ਪਾਪ ਖੁੱਲ ਕੇ ਦੱਸ ਵੀ ਆਹ ਗਲਤੀ ਮੇਰੇ ਤੋਂ ਹੋ ਰਹੀ ਹੈ ਆ ਹੋ ਗਈ ਯਾਰ ਹੋ ਗਈ ਮੇਰੇ ਤੋਂ ਆ ਗਲਤੀ ਸਿੱਧਾ ਮੰਨਣ ਵਿੱਚ ਜਿੱਦਣ ਮੰਨੋਗੇ ਬੋਝ ਲੈ ਜਾਣਾ ਉਹ ਭਾਰ ਜਿਹੜੇ ਸਿਰ ਦੇ ਉੱਤੇ ਪੈਂਦਾ ਨਾ ਬੰਦੇ ਤੇ ਝੂਠ ਭਾਰ ਪਾਉਂਦਾ ਹੈ ਸੱਚ ਹੈ ਜਿਹੜਾ ਤੇ ਬੋਝ ਲਾ ਦਿੰਦਾ ਸਾਰੇ ਉਦੋਂ ਅੱਗੇ ਕੀ ਕਰੋਗੇ ਤੁਸੀਂ ਆ ਵੀ ਗਲਤੀ ਕੀਤੀ ਹੈ ਜੀ ਆ ਵੀ ਕੀਤੀ ਹੈ ਹੋ ਗਈ ਜੀ ਮੇਰੇ ਤੋਂ ਗਲਤੀ ਹੋ ਗਈ ਐਦਾਂ ਕਹਿ ਦੋ ਉਦੋਂ ਅੱਗੇ ਅਗਲਾ ਬੋਲਣ ਜੋਗਾ ਰਹਿਣਾ ਹੀ ਨਹੀਂ ਤੇਰਾ ਭਾਰ ਜਿਆ ਲੈ ਜਾਣਾ ਆਖੋ ਸਤਨਾਮ ਸ੍ਰੀ ਵਾਹਿ ਲੈ ਜਾਣਾ ਤੇਰਾ ਭਾਰ ਉਦੋਂ ਹੀ ਖਤਮ ਬਸ ਗੱਲ ਖਤਮ ਮੇਰਾ ਨਿਆਣਾ ਯਾਰ ਗਲਤ ਨਿਕਲਿਆ ਮੈਂ ਤੇ ਬੜਾ ਜ਼ੋਰ ਲਾਇਆ ਨਿਕਲ ਆਇਆ ਗਲਤ ਵਿਗੜ ਗਿਆ ਬਸ ਹੁਣ ਕੀ ਕਰੀਏ ਆਪੇ ਦੱਸਦੇ ਅਗਲੇ ਦੇ ਪੁੱਛਣ ਤੋਂ ਪਹਿਲਾਂ ਨਹੀਂ ਤੇ ਲੋਕ ਬੜੇ ਵਿਗੜੇ ਐ ਆਲੇ ਦੁਆਲੇ ਵਾਲੇ ਫਿਰ ਆ ਕੇ ਐਵੇਂ ਗੱਲਾਂ ਤੋੜ ਕੇ ਬਹਿ ਜਾਣਗੇ ਮੈਂ ਸੁਣਿਆ ਤੇਰਾ ਬੇਟਾ ਵਧੀਆ ਪੜ੍ਹਦਾ ਹੈ ਮਿਲਿਆ ਨਹੀਂ ਕਦੀ ਪਤਾ ਉਹਨੂੰ ਸਾਰਾ ਹੁੰਦਾ ਬੜੇ ਸ਼ੈਤਾਨ ਹੁੰਦੇ ਨੇ ਲੋਕ ਐ ਗੱਲਾਂ ਕਰਨਗੇ ਆ ਕੇ ਕਿਵੇਂ ਐ ਫਿਰ ਦਿਸਿਆ ਨਹੀਂ ਕਿਤੇ ਐਤਕੀ ਆਪਣੇ ਵਾਲਾ ਐ ਕਰਨਗੇ ਫਿਰ ਤੁਸੀਂ ਫਿਰ ਵੀ ਗੱਲ ਨਾ ਦੱਸਿਓ ਵੀ ਤੂੰ ਲੁਕੋਈ ਜਾ ਉਹ ਫਲਾਣਾ ਤੇ ਐ ਕਹਿੰਦਾ ਸੀ ਵੀ ਉਹ ਉਦੋਂ ਫਿਰ ਤੇ ਜੇ ਅਸੀਂ ਆਪ ਹੀ ਹੈ ਯਾਰ ਦੱਸੋ ਫਿਰ ਹੁਣ ਅੱਗੇ ਬੋਲੋ ਕਰ ਲਈ ਗਲਤੀ ਨਿਆਣੇ ਕਰਦੇ ਨੇ ਗਲਤੀਆਂ ਹੋ ਗਈਆਂ ਹੁਣ ਬੋਲ ਉਦੋਂ ਅੱਗੇ ਅਗਲਾ ਬੋਲਣ ਜੋਗਾ ਰਹਿਣਾ ਹੀ ਨਹੀਂ ਭਾਵ ਕਹਿਣ ਦਾ ਵੀ ਸੱਚ ਹੈ ਨਾ ਜਿਹੜਾ ਦਿਸੇ ਜ਼ਿੰਦਗੀ 'ਚ ਲਾਗੂ ਕਰੀਏ ਸੱਚ ਉਹ ਜਿੱਦਾਂ ਦੇ ਹਾਂ ਬਸ ਉਵੇਂ ਨਜ਼ਰ ਆਓ ਜੈਨੂਅਨ ਬਣਨ ਦੀ ਕੋਸ਼ਿਸ਼ ਕਰੀਏ ਜਿੰਨੇ ਪੜਦੇ ਪਾਵਾਂਗੇ ਉਹਨੇ ਉਲਝਦੇ ਤੁਰੇ ਜਾਣਗੇ ਬਸ ਕੋਸ਼ਿਸ਼ ਕਰੀਏ ਭਾਈ ਤੇ ਸੱਚ ਇੱਥੇ ਸਾਡੇ ਤੇ ਆਮ ਸਾਡੇ ਤੇ ਸੁਭਾਅ ਹੀ ਹੈ ਆ ਧਰਮੀ ਬੰਦੇ ਦੀ ਪਛਾਣ ਹੀ ਇਦਾਂ ਦੀ ਹੈ ਧਰਮੀ ਬੰਦਾ ਤੇ ਬਹੁਤ ਮਿੱਠਾ ਬੋਲਦਾ ਧਰਮੀ ਬੰਦਾ ਤੇ ਬਹੁਤ ਐ ਬੈਠਾ ਐ ਰਹਿੰਦਾ ਫਿਰ ਆਪਾਂ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਆ ਹੁੰਦੇ ਹੈ ਨਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਆ ਧਰਮੀ ਤੇ ਉਹ ਤੇ ਗੱਲਾਂ ਛੱਡੋ ਸਾਡੇ ਸਾਡੇ ਵਾਲੇ ਲਾਣੇ ਵਿੱਚ ਹੁਣ ਮੰਨ ਲਓ ਮੇਰੇ ਵਰਗਾ ਗੱਡੀ ਵਿੱਚ ਬਹਿ ਕੇ ਤੇ ਐ ਬੋਲਦਾ ਤਾਂ ਜਦੋਂ ਇੱਥੇ ਸਟੇਜ ਤੇ ਆ ਜਾਂਦਾ ਹੈ ਸਟੇਜ ਤੇ ਗੱਲ ਕਰਨੀ ਹੋਵੇ ਇੱਥੇ ਫਿਰ ਆ ਕੇ ਪਤਾ ਨਹੀਂ ਕਿੱਥੋਂ ਵਾਜਾਂ ਕੱਢਣ ਲੱਗ ਜਾਂਦਾ ਜਿਵੇਂ ਹੁਣ ਮੰਨ ਲਓ ਵੀ ਜੇ ਇਦਾਂ ਬੈਠਾ ਇਦਾਂ ਨਹੀਂ ਗੱਲ ਕਰਦਾ ਸਿੱਧੀ ਸਪਸ਼ਟ ਨਹੀਂ ਕਰਨੀ ਇੱਥੇ ਬਹਿ ਕੇ ਵੀ ਕਰਨਗੇ ਪਿਆਰਿਓ ਅੰਮ੍ਰਿਤ ਦਾ ਮੇਗ ਵਰਸ ਰਿਹਾ ਹੈ ਇਦਾਂ ਬੋਲਣ ਹੁਣ ਅਗਲਾ ਕਹਿੰਦਾ ਪਤਾ ਨਹੀਂ ਕਿੱਥੋਂ ਬਾਜ ਕੱਢਦਾ ਹੈ ਥੱਲੇ ਬੈਠਾ ਬੰਦਾ ਹੈਰਾਨ ਹੋਈ ਜਾਂਦਾ ਵੀ ਵਾਹਿਗੁਰੂ ਬਾਬਾ ਜੀ ਕਮਾਲ ਕਰਦਾ ਤੇ ਉਹ ਫਿਰ ਇਹਨਾਂ ਵੇਖੋ ਸ਼ਿਰਸ਼ਾਰ ਹੋ ਰਹੇ ਨੇ ਹਿਰਦੇ ਅੱਜ ਗੁਰੂ ਨਾਨਕ ਦਿਆਲ ਹੋ ਗਿਆ ਬੋਲੋ ਸਤਨਾਮ ਇਦਾਂ ਦੀਆਂ ਬਾਜਾਂ ਕੱਢ ਕੱਢ ਸਾਡੇ ਸੁਭਾਅ ਇਦਾਂ ਦਾ ਜਦੋਂ ਸਟੇਜਾਂ ਤੇ ਤੁਸੀਂ ਇਦਾਂ ਦਾ ਕੁਝ ਵੇਖਦੇ ਹੋ ਫਿਰ ਬੰਦਾ ਭੇਖ ਭੇਖੀ ਜਿਹਾ ਬਣਦਾ ਹੈ ਭੇਖ ਹੀ ਭੇਖ ਬਣ ਰਿਹਾ ਅੱਜ ਸਾਡੇ ਵਿੱਚ ਤੇ ਜਿੰਨਾ ਭੇਖ ਹੋਏਗਾ ਚਾਹੇ ਤਾਸ਼ਾਂ ਖੇਡਣ ਵਾਲਿਆਂ ਦੇ ਸਾਹਮਣੇ ਭੇਖ ਜਿਹਾ ਕਰੀ ਚਾਹੇ ਘਰ ਵਾਲੀ ਸਾਹਮਣੇ ਭੇਖ ਕਰੀ ਚਾਹੇ ਮਾਪਿਆਂ ਸਾਹਮਣੇ ਭੇਖ ਕਰੀ ਚਾਹੇ ਯਾਰਾਂ ਸਾਹਮਣੇ ਭੇਖ ਕਰੀ ਓਨੀ ਜਿੰਦ ਔਖੀ ਹੋਏਗੀ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਵੇ ਜੀਆ ਆਪਣਾ ਕੀਆ ਇਹ ਫਿਰ ਸਹਿਣਾ ਪੈਂਦਾ ਹੈ ਭੇਖ ਜਦੋਂ ਬੰਦਾ ਕਰਦਾ ਫਿਰ ਆਪਣੇ ਆਪ ਨੂੰ ਦੁਖੀ ਹੋਣਾ ਪੈਂਦਾ ਭੇਖ ਨਾ ਕਦੇ ਕਰੀ ਇਸ ਕਰਕੇ ਜ਼ਿੰਦਗੀ ਵਿੱਚ ਸੱਚ ਲਿਆਓ ਤੇ ਸੱਚ ਸਵਾਦ ਬਹੁਤ ਲੈਗਾ ਫਿਰ ਸੁਣੋ ਦੁਬਾਰਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਮ ਪੂਜਨ ਤੁਦ ਸੱਚ ਹੈ ਜਿਹੜਾ ਇਹ ਇਲਾਜ ਬਹੁਤ ਕਰਦਾ ਹੈ ਸੱਚ ਸਭਨਾ ਹੋਏ ਦਾਰੂ ਸੱਚ ਇਲਾਜ ਕਰਦਾ ਬੰਦੇ ਦਾ ਝੂਠ ਨੇ ਨਹੀਂ ਕਰਨਾ ਸੱਚ ਨੇ ਕਰਨਾ ਸੱਚ ਜਦੋਂ ਕਹੇਗਾ ਨਾ ਇਲਾਜ ਹੋ ਰਿਹਾ ਸਮਝ ਲੈ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਜਿੰਨੇ ਭੈੜੇ ਖਿਆਲ ਨੇ ਭੈੜੇ ਫੁਰਨੇ ਨੇ ਨਿਕਲ ਜਾਣਗੇ ਜੈਨੂਅਨ ਬਣਨ ਦੀ ਕੋਸ਼ਿਸ਼ ਕਰੀਏ ਜੈਨੂਅਨ ਸੋ ਭਾਈ ਇਹ ਸੱਚ ਦਾ ਰੰਗ ਹੈ ਜਿਹੜਾ ਵਿਰਲਿਆਂ ਨੂੰ ਚੜਦਾ ਪਰਮਾਤਮਾ ਨਾਲ ਪਿਆਰ ਦਾ ਮਤਲਬ ਹੀ ਇਹ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਹੁਣ ਇਹਦਾ ਅਰਥ ਇਹ ਹੈ ਵੀ ਜੀਵ ਨਾਲ ਸਦਾ ਅੰਮ੍ਰਿਤ ਪੀ ਸਦਾ ਅੰਮ੍ਰਿਤ ਪੀਣ ਦਾ ਮਤਲਬ ਕੀ ਹੈ ਵੀ ਸਦਾ ਸੱਚ ਬੋਲਿਆ ਕਰ ਜਿੱਦਾਂ ਦਾ ਹੈ ਉਦਾਂ ਦਾ ਦਿਸਿਆ ਕਰ ਕਹਿੰਦੇ ਜਦੋਂ ਤੂੰ ਜਿੱਦਾਂ ਦਾ ਹੈ ਉਵੇਂ ਦਾ ਨਜ਼ਰ ਆਏਗਾ ਫਿਰ ਜਾਨ ਬਹੁਤ ਸੌਖੀ ਹੋ ਜਾਏਗੀ ਜੇ ਸਦਾ ਸੱਚ ਕਿਹਾ ਹੋਏਗਾ ਸੱਚ ਸੱਚ ਫਿਰ ਤੈਨੂੰ ਪਰਦੇ ਪਾਉਣੇ ਨਹੀਂ ਪੈਣੇ ਤੇ ਜਿੰਦ ਬਹੁਤ ਸੌਖੀ ਹੋ ਜਾਏਗੀ ਸਦਾ ਸੁਹੇਲਾ ਕਰ ਲਹਿ ਜੀਓ ਇਸੇ ਕਰਕੇ ਜਿਹੜਾ ਸੀ ਨਾ ਪੰਜ ਪਿਆਰਿਆਂ ਸਾਹਮਣੇ ਆ ਕੇ ਬੰਦਾ ਆਪਣੀਆਂ ਗਲਤੀਆਂ ਦੱਸਦਾ ਸੀ ਜਦੋਂ ਅੰਮ੍ਰਿਤ ਛਕਣ ਦਾ ਮਤਲਬ ਹੀ ਇਹ ਸੀ ਵੀ ਗਲਤੀਆਂ ਆਪਣੀਆਂ ਦੱਸ ਦਸ ਗੁਰੂ ਦੇ ਸਾਹਮਣੇ ਖੜ ਕੇ ਪੰਜ ਪਿਆਰਿਆਂ ਸਾਹਮਣੇ ਆ ਕੇ ਬੰਦਾ ਗੁਰੂ ਸਾਹਿਬ ਦੇ ਸਾਹਮਣੇ ਗਲਤੀਆਂ ਦੱਸਦਾ ਸੀ ਆਪਣੀਆਂ ਤੇ ਜਦੋਂ ਗਲਤੀਆਂ ਸਵੀਕਾਰ ਕਰਦਾ ਹੈ ਫਿਰ ਉਹ ਸ਼ੁੱਧ ਹੋਣ ਲੱਗ ਜਾਂਦਾ ਮਨ ਸੱਚ ਜਦੋਂ ਆ ਜਾਂਦਾ ਨਾ ਜ਼ਿੰਦਗੀ ਵਿੱਚ ਉਹ ਧੋਪੈ ਨਾਵੈ ਕੈ ਰੰਗ ਭਰੀਏ ਮਤ ਪਾਪਾਂ ਕੈ ਸੰਗ ਉਹ ਜਿਹੜੇ ਬੋਝ ਪਏ ਸੀ ਭੈੜਿਆਂ ਵਿਚਾਰਾਂ ਦੇ ਉਹ ਧੋਪੈ ਨਾਵੈ ਕੈ ਰੰਗ ਪੰਜ ਪਿਆਰਿਆਂ ਸਾਹਮਣੇ ਜਦੋਂ ਆ ਕੇ ਬੰਦਾ ਗੱਲ ਕਰਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹ ਬੋਝ ਲੈ ਜਾਂਦਾ ਜਿਹੜੇ ਚੱਕੀ ਫਿਰਦੇ ਆ ਸਿਰ ਤੇ ਭਾਰ ਹੈ ਜਿਹੜਾ ਹੌਲਾ ਹੋ ਜਾਂਦਾ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਉਹ ਭਾਰ ਝੂਠ ਦਾ ਜਿਹੜਾ ਚੱਕੀ ਫਿਰਦੇ ਆ ਦਿਖਾਵੇ ਦਾ ਭਾਰ ਜਿਹੜਾ ਚੱਕੀ ਫਿਰਦੇ ਆ ਦਿਖਾਵਾ ਇਕੱਲੇ ਬਾਬੇ ਨਹੀਂ ਕਰਦੇ ਦਿਖਾਵਾ ਨਗਨ ਫਿਰਦੇ ਸਾਧ ਨਹੀਂ ਕਰਦੇ ਦਿਖਾਵੇ ਅਸੀਂ ਬਹੁਤ ਕਰਦੇ ਆ ਜਦੋਂ ਬਾਣੀ ਚ ਇਦਾਂ ਦੀਆਂ ਪੰਕਤੀਆਂ ਦੇ ਭੇਖ ਦਿਖਾਏ ਜਗਤ ਕੋ ਜਦੋਂ ਇਦਾਂ ਦੀ ਗੱਲ ਆਉਣੀ ਹੈ ਕੱਲ ਵੀ ਗੱਲ ਕਰਦੇ ਸੀ ਆਪਾਂ ਫਿਰ ਸਾਨੂੰ ਲੱਗਦਾ ਵੀ ਇਹ ਬੰਦੇ ਭੇਖ ਕਰਦੇ ਆ ਨਹੀਂ ਜੀ ਅਸੀਂ ਵੀ ਜਗ੍ਹਾ ਜਗ੍ਹਾ ਭੇਖ ਹੀ ਕਰਦੇ ਆ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੇ ਭੇਖ ਬਣਾਉਂਦੇ ਆ ਬਸ ਜਦੋਂ ਛੱਡਾਂਗੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਇਸ ਕਰਕੇ ਵਿਰਲਿਆਂ ਨੂੰ ਭਾਈ ਇਹ ਰੰਗ ਚੜਦਾ ਹੈ ਇਹ ਜਿਹੜਾ ਸੱਚ ਦਾ ਰੰਗ ਹੈ ਨਾ ਵਿਰਲਿਆਂ ਨੂੰ ਚੜਦਾ ਹੈ ਤੇ ਜੋ ਕਰਦਾ ਅੰਦਰੋਂ ਕਰਿਆ ਕਰ ਠਾਕੁਰ ਗਾਈਏ ਆਤਮ ਰੰਗ ਕਹਿੰਦੇ ਜੋ ਕਰਦਾ ਉਹ ਦਿਲੋਂ ਗਾ ਪਰਮਾਤਮਾ ਨੂੰ ਵੀ ਯਾਦ ਕਰਦਾ ਤੇ ਦਿਲੋਂ ठाकुर गाइए आत्म रंग ठाकुर गाइए आत्म रंग ठाकुर गाइए आत्म रंग सजके ठाकुर गाइए हो आत्म रंग शरणी पावन नाम ते आवन शरणी नाम ते आवन शरणी पावन नाम ते आवन शरणी पावन नाम ते ਪਾਵਨ ਸੰਗ ਸਹਿਜ ਸੁਭਾਵਨ ਸੰਗ ਠਾਕੁਰ ਗਾਈਏ ठाकुर गाइए जी हर ठाकुर बोलो बोलो सारे जी आत्म रंग पढ़ो जी ठाकुर गाइए आत्म शरणी पावन नाम ते आवन क्या शरणी पावन नाम ते आवन सहज सुभावन सहज समावन संग ठाकुर गाइए आत्म रंग ठाकुर गाइए आत्म रंग पढ़ो जी पढ़ो ठाकुर गाइए बोलो फिर को ठाकुर गाइए आत्म जो अंदर होवे ओही बाहर होवे ते ए काम बड़ा औखा है ਕਬੂਲਣਾ ਕਿਤੇ ਖੇਡ ਪਈ ਹੈ ਇਹਦੇ ਲਈ ਆਪਣੇ ਆਪ ਨੂੰ ਜਿੱਤਣਾ ਪੈਣਾ ਸੌਖਾ ਨਹੀਂ ਸੱਚ ਤੇ ਸਾਰਿਆਂ ਨੂੰ ਪਤਾ ਹੈ ਬੜੀ ਵਾਰੀ ਇਹ ਗੱਲ ਕੀਤੀ ਹੈ ਤੁਸੀਂ ਨਾ ਮੋਗੇ ਇਲਾਕੇ 'ਚ ਸਾਰੇ ਪਿੰਡਾਂ 'ਚ ਜਾਓ ਜਿੰਨੇ ਪਿੰਡਾਂ 'ਚ ਆਏ ਹੋ ਨਾ ਐਂ ਕਰਿਓ ਇਕੱਠੇ ਹੋ ਕੇ 5-7 15-20 ਨੌਜਵਾਨ ਲਓ ਜੀ ਆਪਾਂ ਚੈੱਕ ਕਰੀਏ ਪਿੰਡ 'ਚ ਜਾ ਕੇ ਇੱਕ ਕਾਪੀ ਪੈਨ ਲੈ ਲਿਓ ਕੱਲੇ ਕੱਲੇ ਘਰੇ ਜਾਇਓ ਹਰੇਕ ਘਰ ਜਾਇਓ ਤੇ ਹਰੇਕ ਘਰ 'ਚ ਜਾ ਕੇ ਕੋਈ ਬੀਬੀ ਮਿਲੇ, ਕੋਈ ਬਜ਼ੁਰਗ ਮਿਲੇ, ਕੋਈ ਅੱਧ ਖੜ ਉਮਰ ਦਾ ਮਿਲੇ, ਕੋਈ ਨੌਜਵਾਨ ਮਿਲੇ, ਹਰੇਕ ਨੂੰ ਪੁੱਛਿਓ, ਦੱਸੋ ਭਾਈ ਸ਼ਰਾਬ ਪੀਣੀ ਮਾੜੀ ਹੈ ਕਿ ਚੰਗੀ ਹੈ? ਕੀ ਜਵਾਬ ਆਊ ਬੋਲੋ? ਜਵਾਬ ਕੀ ਆਊ ਬਈ? ਮਾੜੀ। ਨਸ਼ੇ ਕਰਨੇ ਮਾੜੇ ਹੈ ਕਿ ਠੀਕ ਹੈ? ਕੀ ਜਵਾਬ ਆਊ ਭਲਾ? ਮਾੜੇ ਹੈ। ਦਾਜ ਲੈਣਾ ਠੀਕ ਹੈ ਕਿ ਗਲਤ ਹੈ? ਦੱਸਿਓ ਜੀ ਭਲਾ ਕੀ ਜਵਾਬ ਆਊ? ਦਾਜ ਲੈਣਾ ਗਲਤ ਹੈ, ਭਰੂਣ ਹੱਤਿਆ ਕਰਨੀ ਪਾਪ ਹੈ, ਇਹੀ ਕਹਿਣਗੇ। ਢਿੱਡ ਵਿੱਚ ਕੁੱਖ ਵਿੱਚ ਲੜਕੀਆਂ ਨੂੰ ਮਾਰਨਾ ਪਾਪ ਹੈ, ਇਹੀ ਕਹਿਣਗੇ ਸਾਰੇ। ਅੱਛਾ, ਉਸ ਤੋਂ ਬਾਅਦ ਪੁੱਛਿਓ ਬਈ ਲੱਚਰਵਾਦ ਸਹੀ ਹੈ ਕਿ ਗਲਤ ਹੈ? ਕੀ ਜਵਾਬ ਆਊ? ਗਲਤ ਹੈ, ਲੱਚਰਵਾਦ ਚਾਹੀਦਾ ਨਹੀਂ। ਮਾੜੇ ਗੀਤ, ਮਾੜੇ ਮਾੜਾ ਵੇਖਣਾ, ਮਾੜਾ ਸੁਣਨਾ, ਕਹਿਣਗੇ ਜੀ ਬਿਲਕੁਲ ਇਦਾਂ ਨਹੀਂ ਚਾਹੀਦਾ। ਕਮਾਲ ਦੀ ਗੱਲ ਇਹ ਹੈ ਵੀ ਤੁਸੀਂ 15-20 ਗੱਲਾਂ ਲਿਖ ਕੇ ਲੈ ਜਿਓ, ਉਦੋਂ ਬਾਅਦ ਜਦੋਂ ਨੌਜਵਾਨ ਇਕੱਠੇ ਬੈਠੋਗੇ ਤੁਹਾਡੇ ਮਨ 'ਚ ਪਤਾ ਕੀ ਆਉਣਾ ਹੈ ਵੀ ਯਾਰ ਸਾਰੇ ਬ੍ਰਹਮ ਗਿਆਨੀ ਤੇ ਰਹਿੰਦੇ ਹੀ ਸਾਡੇ ਪਿੰਡ 'ਚ ਨੇ, ਹਰੇਕ ਬੰਦਾ ਹੀ ਜਾਣਦਾ ਵੀ ਸ਼ਰਾਬ ਪੀਣੀ ਮਾੜੀ ਹੈ, ਹਰੇਕ ਕਹਿੰਦਾ ਭਰੂਣ ਹੱਤਿਆ ਕਰਨੀ ਮਾੜੀ ਹੈ, ਹਰੇਕ ਕਹਿੰਦਾ ਨਸ਼ੇ ਕਰਨੇ ਮਾੜੇ ਹੈ। ਆ ਹੁਣ ਜਿਹੜੀਆਂ ਗੱਲਾਂ ਮੈਂ ਪੁੱਛੀਆਂ ਹੈ ਤੁਸੀਂ ਸਾਰੇ ਬੋਲ ਹੀ ਰਹੇ ਹੋ ਵੀ ਸ਼ਰਾਬ ਪੀਣੀ ਮਾੜੀ ਹੈ, ਭਰੂਣ ਹੱਤਿਆ ਕਰਨੀ ਗਲਤ ਹੈ, ਤੇ ਹੁਣ ਮੈਨੂੰ ਇਹ ਦੱਸੋ ਵੀ ਇਦੋਂ ਅੱਗੇ ਦੱਸੀਏ ਫਿਰ ਕੀ ਪਤਾ ਤੇ ਸਾਰਾ ਕੁਛ ਹੀ ਹੈ। ਆਖੋ ਸਤਨਾਮ ਵਾਹਿ। ਆ 2-3 ਦਿਨ ਗੱਲਾਂ ਤੇ ਆਹੀ ਕਰਨੀਆਂ ਨੇ ਜਿਹੜੀਆਂ ਤੁਹਾਨੂੰ ਪਹਿਲਾਂ ਹੀ ਪਤਾ ਨੇ, ਤੁਸੀਂ ਹੈਰਾਨ ਹੋ ਜਾਓਗੇ ਵੀ ਸਾਡੇ ਪਿੰਡ ਵਿੱਚ ਤੇ ਬ੍ਰਹਮ ਗਿਆਨੀ ਨੇ ਸਾਰੇ, ਇੰਨੇ ਸਿਆਣੇ ਬੰਦੇ, ਸੱਚ ਦਾ ਸਭ ਨੂੰ ਪਤਾ ਹੁੰਦਾ ਹੈ ਪਰ ਉਹ ਸੱਚ ਨੂੰ ਮੰਨਣ ਵਾਲਾ ਕੋਈ ਕੋਈ ਹੈ? ਤੇ ਜਿਹੜਾ ਮੰਨਣਾ ਹੈ, ਹੁਣ ਜਿਹੜੇ ਬੰਦੇ ਨੇ ਅੱਜ ਐਂ ਕਿਹਾ ਨਾ ਤੁਹਾਨੂੰ ਵੀ ਸ਼ਰਾਬ ਤੇ ਮਾੜੀ ਹੈ, ਪਤਾ ਉਦੋਂ ਲੱਗੂ ਜਦੋਂ ਕੱਲ ਨੂੰ ਸ਼ਾਮ ਜੀ ਪਈ 6 ਵਜੇ ਹਨੇਰਾ ਜਿਹਾ ਪੈਣ ਲੱਗਿਆ, ਨਾਲਦਿਆਂ ਨੇ ਕਹਿਣਾ ਯਾਰ ਆ ਜਾ ਠੰਡ ਜੀ ਅੱਜ, ਇਸ਼ਾਰਾ ਹੀ ਹੁੰਦਾ ਨਾ ਇੰਨਾ ਹੀ ਪਤਾ ਲੱਗ ਜਾਂਦਾ, ਉਹਨੇ ਐਂ ਨਹੀਂ ਕਹਿਣਾ ਵੀ ਅੱਜ ਬਹੁਤ ਠੰਡ, ਐਂ ਨਹੀਂ ਕਹਿਣਾ ਅੱਜ ਠੰਡ ਜੀ ਹੈ, ਉਹਦੀ ਉਦੋਂ ਪਤਾ ਲੱਗੂ ਵੀ ਹੁਣ ਆਪਣੇ ਆਪ ਨਾਲ ਮੁਕਾਬਲਾ ਕਰ ਸਕਦਾ ਉਹ ਜਿਹੜਾ ਸੱਚ ਬੋਲਦਾ ਹੈ, ਜਿਹੜਾ ਸੱਚ ਕਹਿੰਦਾ ਹੈ। ਹੁਣ ਜਿਹੜੀ ਲੜਾਈ ਹੈ ਉਹ ਕਿਸੇ ਹੋਰ ਨਾਲ ਨਹੀਂ, ਤੇਰੀ ਲੜਾਈ ਤੇਰੇ ਨਾਲ ਹੈ, ਇੱਥੇ ਜਿੱਤ ਕੇ ਵਿਖਾ ਆਪਣੇ ਆਪ ਨੂੰ, ਕਿਸੇ ਨੂੰ ਥੋੜਾ ਜਿੱਤਣਾ ਹੁਣ ਇੱਥੇ, ਕਿਹਦੇ ਤੇ ਮੋਰਚਾ ਫਤਿਹ ਕਰਨਾ, ਆਪਣੇ ਆਪ ਨੂੰ ਜਿੱਤ ਕੇ ਵਿਖਾ, ਮਾਰ ਆਪਣੇ ਆਪ ਨੂੰ ਜਿਹੜੇ ਅੰਦਰ ਵਿਚਾਰ ਨੇ ਦਬਾ ਕੇ ਵਿਖਾ, ਜੇ ਤੇਰੇ ਵਿਚਾਰ ਦਬਾਉਣ ਦੀ ਤੇਰੇ ਵਿੱਚ ਤਾਕਤ ਨਹੀਂ, ਜੇ ਆ ਇਦਾਂ ਦੇ ਖਿਆਲ ਪੈਦਾ ਹੁੰਦੇ ਆ ਵੀ ਹੁਣ ਚੱਲੀਏ ਪੀਣ, ਜੇ ਮਾਰ ਨਹੀਂ ਸਕਦਾ ਆਪਣੇ ਵਿਚਾਰ ਨੂੰ ਫਿਰ ਸਤਿਗੁਰੂ ਕੋਲ ਆਉਣ ਦਾ ਕੀ ਫਾਇਦਾ ਬਈ? ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਹੋ ਸਭਨ ਕੀ ਰੇਣੁਕਾ, ਤਉ ਆਓ ਹਮਾਰੇ ਪਾਸ, ਮੇਰੇ ਕੋਲ ਆਉਣਾ ਹੈ ਤੇ ਆਪਣੇ ਆਪ ਨਾਲ ਲੜ, ਚੇਤਾ ਰੱਖਿਓ ਕਿਸੇ ਦੀ ਲੜਾਈ ਕਿਸੇ ਨਾਲ ਨਹੀਂ, ਸਾਡੀ ਲੜਾਈ ਸਾਡੇ ਨਾਲ ਹੀ ਹੈ, ਤੇਰੇ ਮਨ ਨਾਲ ਝਗੜਾ ਹੈ ਤੇਰਾ, ਉਹ ਵਿਖਾਉਣਾ ਪੈਣਾ ਤੈਨੂੰ, ਜਿੱਤ ਕੇ ਵਿਖਾ, ਤੇ ਜਿੱਤ ਕੇ ਕਦੋਂ ਵਿਖਾਏਗਾ? ਜਦੋਂ ਗੁਰੂ ਦਾ ਥਾਪੜਾ ਲੈ ਕੇ ਜੰਗ 'ਚ ਉਤਰੇਗਾ, ਮੈਦਾਨ 'ਚ ਆ ਥਾਪੜਾ ਲੈ ਕੇ, ਥਾਪੜਾ ਲੈ, ਗਿਆਨ ਲੈ ਵੀ ਮੈਂ ਯਾਰ ਅਕਲ ਲੈਣੀ ਹੈ, ਮੈਂ ਹਾਰਨਾ ਨਹੀਂ, ਇਹਨਾਂ ਵਿਕਾਰਾਂ ਤੇ ਕਾਬੂ ਪਾਉਣਾ ਹੈ, ਇਦਾਂ ਦੇ ਖਿਆਲ ਮੇਰੇ ਮੈਂ ਹਾਵੀ ਨਹੀਂ ਹੋਣ ਦੇਣੇ ਆਪਣੇ ਉੱਤੇ, ਲੜਾਈ ਸਾਡੀ ਸਾਡੇ ਨਾਲ ਹੈ, ਚੇਤਾ ਰੱਖਿਓ ਮੇਰੀ ਲੜਾਈ ਮੇਰੇ ਨਾਲ ਹੈ, ਤੁਹਾਡੀ ਲੜਾਈ ਤੁਹਾਡੇ ਨਾਲ ਹੈ, ਤੇ ਜਿਹੜਾ ਆਪਣੇ ਆਪ ਨੂੰ ਜਿੱਤ ਕੇ ਵਿਖਾਵੇ ਉਹਨੂੰ ਕਹਿੰਦੇ ਆ ਸੂਰਮਾ। ਆ ਹੁਣ ਵੇਖਿਓ ਪਹਿਲੀ ਪੰਕਤੀ ਪੜ੍ਹ ਕੇ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਹੁਣ ਇੱਥੇ ਪੜ੍ਹੋ, ਆਤਮ ਜਿਣਾ ਆਪਣੇ ਆਪ ਨੂੰ ਜਿੱਤੇ, ਆਪਣੇ ਆਪ ਨੂੰ ਜਿੱਤੇ ਤਾਂ ਗੱਲ ਪੜ੍ਹੋ। ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਸਤਿਗੁਰੂ ਪੂਰਾ ਹੋਵੇ ਜਿਨ੍ਹਾਂ, ਉਹ ਜਿੱਤ ਸਕਦੇ ਹੈ। ਸਤਿਗੁਰੂ ਮਤਲਬ ਆ ਗਿਆਨ ਹੋਵੇ, ਗਿਆਨ ਕਾਹਦੇ ਲਈ ਪ੍ਰਾਪਤ ਕਰਦੇ ਸੀ? ਆਪਣੇ ਆਪ ਨੂੰ ਸਟਰੋਂਗ ਕਰਨ ਲਈ, ਵੀ ਇਹ ਖਿਆਲ ਮੇਰੇ ਤੇ ਹਾਵੀ ਨਾ ਹੋ ਜਾਣ ਕਿਤੇ, ਆ ਨੇ ਸੂਰਮੇ। ਇਸ ਕਰਕੇ ਭਾਈ ਸੱਚ ਦਾ ਰੰਗ ਚੜੇ ਤਾਂ ਗੱਲ ਬਣੇ, ਪਰ ਚੜਦਾ ਔਖਾ ਹੈ, ਸੌਖਾ ਨਹੀਂ। ਤੇ ਕੋਸ਼ਿਸ਼ ਕਰੀਏ, ਸੱਚ ਦੇ ਸਾਹਮਣੇ ਸਰੈਂਡਰ ਕਰੀਏ, ਆਪਣੇ ਆਪ ਨੂੰ ਭੇਂਟ ਕਰੀਏ। ਜਿਵੇਂ ਆਪਾਂ ਪੜ੍ਹਦੇ ਹਾਂ, ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਹੀ ਨਹਿ ਲੱਗੇ ਦਾਗਾ। ਲਾਲ ਰੰਗ ਦਾ ਮਤਲਬ ਹੈ ਸੱਚ ਰੰਗ, ਸੱਚ ਦਾ ਰੰਗ ਕਹਿੰਦੇ। ਸੱਚ ਦਾ ਨਸ਼ਾ ਵਿਰਲਿਆਂ ਵਿਰਲਿਆਂ ਨੂੰ ਲੱਗਦਾ, ਬੰਦਾ ਸੱਚਾ ਹੋਵੇ ਅੰਦਰੋਂ ਬਾਹਰੋਂ, ਇਹ ਵਿਰਲੇ ਵਿਰਲੇ ਹੈ। ਹੁਣ ਜਿੰਨੇ ਅਸੀਂ ਇੱਥੇ ਧਰਮੀ ਦਿਸਣ ਵਾਲੇ ਹਾਂ ਨਾ ਭਾਈ, ਆ ਜਿੰਨੇ ਆਪਾਂ ਅਸੀਂ ਧਰਮੀ ਦਿਸਦੇ ਹਾਂ, ਬਾਹਰਲਿਆਂ ਦੇਸ਼ਾਂ ਵਿੱਚ ਲੋਕਾਂ ਨੂੰ ਵੇਖਿਆ, ਉਹ ਗੋਰੇ ਧਰਮੀ ਦਿਸਦੇ ਨਹੀਂ, ਪਰ ਧਰਮੀ ਹੈ ਨੇ। ਸਾਡੇ ਜਿੰਨਾ ਕਾਮ ਉਹਨਾਂ 'ਚ ਨਹੀਂ ਜਿੰਨਾ ਸਾਡੇ 'ਚ ਹੈ, ਉਹਨਾਂ ਵਿੱਚ ਪ੍ਰਦਰਸ਼ਨੀ ਹੋਏਗੀ, ਬਾਹਰ ਨਗੇਜਵਾਦ ਹੋਏਗਾ, ਪਰ ਸਾਡੇ ਵਾਂਗੂ ਸੁਰਤ ਦੇ ਵਿੱਚ ਕਾਮ ਨਹੀਂ ਉਹਨਾਂ ਦੇ। ਬਾਹਰ ਜੋ ਮਰਜ਼ੀ ਫਿਰਦੇ ਰਹਿਣ, ਪਰ ਸਾਡੇ ਵਾਂਗੂ ਸੁਰਤ ਦੇ ਵਿੱਚ ਸੁਰਤ ਕਰਕੇ ਅੰਦਰੋਂ ਉਹਨਾਂ ਦੇ ਬਿਰਦੀ ਨਹੀਂ ਇਦਾਂ ਦੀ। ਹੁਣ ਜੇ ਕਿਤੇ ਮੰਨ ਲਓ ਗੋਰੇ ਬੈਠੇ ਹੁਣ ਏਅਰਪੋਰਟ ਤੇ ਦੇਖੀਦਾ, ਉੱਥੇ ਜਾਈਦਾ ਜਦੋਂ ਬਾਹਰ ਕਦੇ, ਹੁਣ ਜੇ ਕੋਈ ਕੱਪੜੇ ਇਦਾਂ ਦੇ ਪਾ ਕੇ ਭੈਣਾ ਕੋਈ ਬੀਬੀ ਲੰਘੇ, ਗੋਰੇ ਨਹੀਂ ਵੇਖਦੇ ਮੁੜ ਕੇ, ਉਹਨਾਂ ਦੀ ਬਿਰਦੀ ਵਿੱਚ ਇਹ ਚੀਜ਼ ਨਹੀਂ। ਪਰ ਜਿਹੜੇ ਸਾਡੇ ਵਾਲੇ ਨੇ, ਉਹ ਸਾਡੇ ਵਾਲਿਆਂ ਦੀ ਬਿਰਦੀ ਦੇ ਵਿੱਚ ਕਾਮ ਹੈ, ਇੰਡੀਆ ਵਾਲੇ ਸਾਡੇ ਬਿਰਦੀ ਦੇ ਵਿੱਚ ਹੈ ਕਾਮ, ਉਹ ਅੰਦਰ ਹੈ। ਜਿੰਨਾ ਕ੍ਰੋਧ ਸਾਡੇ ਵਿੱਚ ਹੈ ਉਹਨਾਂ ਵਿੱਚ ਨਹੀਂ। ਆ ਲੋਭ ਦੀਆਂ ਗੱਲਾਂ ਕਰਦੇ ਹੋ, ਜੋ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਜੇ ਗੋਰਿਆਂ ਨੂੰ ਕਹੀਏ ਨਾ ਲੋਭ ਨਾ ਕਰੋ, ਲਾਲਚ ਨਾ ਕਰੋ, ਉਹ ਕਹਿਣਗੇ ਅਸੀਂ ਤੇ 7 ਦਿਨ 5 ਦਿਨ ਕਮਾਉਂਦੇ ਹਾਂ, 2 ਦਿਨ ਖਾ ਜਾਂਦੇ ਹਾਂ, ਤੁਸੀਂ ਆਪਣੇ ਵਾਲਿਆਂ ਨਾਲ ਗੱਲ ਕਰੋ, ਆਖੋ ਸਤਨਾਮ। ਹਾਲ ਇਹਨਾਂ ਦਾ ਵੇਖੋ, ਇੱਕ ਘਰ ਖਰੀਦ ਲਿਆ ਚਾਰ ਚਾਰ ਨਾਲ, ਵੀ ਅਸੀਂ ਕਿਵੇਂ ਨਾ ਕਿਵੇਂ ਬੱਚਿਆਂ ਲਈ ਪੋਤਿਆਂ ਲਈ। ਲੋਭ ਜਿੰਨਾ ਤੁਹਾਡੀ ਸੁਰਤ 'ਚ, ਸਾਡੀ ਸੁਰਤ 'ਚ ਕਿੱਥੇ ਹੈ? ਆ ਜਿਹੜੇ ਰੱਬੀ ਗੁਣਾਂ ਦੀ ਗੱਲ ਕਰਦੇ ਆ, ਵੀ ਬੰਦੇ ਦੇ ਵਿੱਚ ਸਤ ਹੋਵੇ, ਸੰਤੋਖ ਹੋਵੇ, ਦਇਆ ਹੋਵੇ, ਧਰਮ ਹੋਵੇ, ਧੀਰਜ ਹੋਵੇ, ਇਹ ਸਾਡੇ ਨਾਲੋਂ ਕਿਤੇ ਜ਼ਿਆਦਾ ਉਹਨਾਂ ਵਿੱਚ ਝਲਕਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਰੱਬ ਹੈ ਗੁਣ, ਪਰਮਾਤਮਾ ਸਰਬ ਵਿਆਪਕ ਹੈ, ਤੇ ਸਰਬ ਵਿਆਪਕ ਰੱਬ ਦੇ ਗੁਣ ਜਿਹਦੇ ਵਿੱਚ ਦਿਸਦੇ ਹੈ, ਸਮਝ ਲਓ ਉਹਦੇ ਵਿੱਚ ਰੱਬ ਦਿਸਦਾ ਹੈ। ਪਰਮਾਤਮਾ ਦੇ ਗੁਣ ਜਿਹਦੇ ਵਿੱਚ ਦਿਸਦੇ ਹੈ, ਸਮਝ ਲਓ ਉਹਦੇ 'ਚ ਰੱਬ ਦਿਸਦਾ ਹੈ। ਤੇ ਜਿਹੜੇ ਗੁਣਾਂ ਦੀ ਗੱਲ ਹੈ, ਸਾਡੇ 'ਚ ਤੇ ਦਿਸਦਾ ਹੀ ਨਹੀਂ ਕੋਈ। ਅਸੀਂ ਗਾਤਰੇ ਕਿਰਪਾਨਾਂ ਵਾਲੇ, ਦਾੜੀਆਂ ਵਾਲੇ, ਅੰਮ੍ਰਿਤਧਾਰੀ ਵੇਖਣ ਨੂੰ ਲੱਗਦੇ ਹਾਂ, ਪਰ ਸਾਡੇ 'ਚ ਤੇ ਉਹ ਗੁਣ ਨਜ਼ਰ ਹੀ ਨਹੀਂ ਆਉਂਦੇ ਜਿਹੜੇ ਗੁਣ ਦਿਸਣੇ ਚਾਹੀਦੇ ਆ। ਗੁਰੂ ਸਾਹਿਬ ਕਹਿੰਦੇ ਆ ਜਿਹੜੇ ਬੰਦੇ 'ਚ ਇਹ ਗੁਣ ਦਿਸਦੇ ਆ, ਮੈਨੂੰ ਰੱਬ ਦਿਸਦਾ। ਰੱਬ ਨਹੀਂ ਹੁੰਦਾ, ਪਰ ਜਿਹਦੇ 'ਚ ਉਹ ਗੁਣ ਦਿਸਦੇ ਆ, ਉਹ ਹੈ ਰੱਬ ਵਰਗਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹੇ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਵੀ ਰੱਬ ਇਹਦੇ 'ਚ ਤੇ ਰੱਬੀ ਗੁਣ ਨੇ, ਜਿਹਦੀ ਜ਼ਿੰਦਗੀ ਵਿੱਚ ਗੁਣ ਪ੍ਰਗਟ ਨੇ, ਦਿਸਦੇ ਆ, ਆ ਆ ਕਹਿੰਦੇ ਰੱਬ ਵਰਗਾ ਲੱਗਦਾ। ਤੇ ਸਾਡੇ 'ਚ ਕਿੱਥੇ ਹੈ ਦਇਆ? ਸਾਡੇ 'ਚ ਕਿੱਥੇ ਹੈ ਧੀਰਜ? ਸਾਡੇ 'ਚ ਕਿੱਥੇ ਹੈ ਸਹਿਜ? ਗੋਰਿਆਂ ਨੂੰ ਕਹੋ ਮੋਹ ਨਾ ਕਰੋ, ਗੋਰਿਆਂ ਨੂੰ ਕਹੀਏ ਆਪਾਂ ਵੀ ਮੋਹ ਬਾਰੇ ਤੈਨੂੰ ਆ ਜਾ ਪੰਕਤੀਆਂ ਸੁਣਾਵਾਂ, ਗੁਰਬਾਣੀ ਦੇ ਵਿੱਚੋਂ ਦੱਸਾਂ ਵੀ ਮੋਹ ਗਲਤ ਗਲਤ ਬਹੁਤ ਹੈ। ਉਹ ਕਹਿਣਗੇ ਤੁਸੀਂ ਆਪਣੇ ਵਾਲਿਆਂ ਨੂੰ ਸੁਣਾ ਲਓ, ਅਸੀਂ ਤੇ 18 ਸਾਲ ਤੋਂ ਬਾਅਦ ਸਾਰਿਆਂ ਨੂੰ ਕੱਢ ਦਿੰਦੇ ਹਾਂ ਘਰੋਂ, ਵੀ ਭੱਜੋ ਆਪੇ ਕਮਾਓ ਆਪੇ ਖਾਓ, ਸਾਨੂੰ ਨਹੀਂ ਕੋਈ ਮਤਲਬ। ਤੁਸੀਂ ਗੱਲ ਕਰੋ ਜਿਹੜੇ 80 ਸਾਲ ਦੇ ਹੋ ਕੇ ਵੀ ਮੋਹ 'ਚ ਹੀ ਫਸੇ ਰਹਿੰਦੇ ਹੋ, ਆਖੋ ਸਤਨਾਮ। ਤੁਸੀਂ ਆਪਣੀ ਗੱਲ ਕਰੋ। ਪੰਛੀ ਨੇ ਜਿਹੜੇ ਜਿੱਦਣ ਉੱਡਣ ਜੋਗਾ ਹੋ ਜਾਂਦਾ ਨਾ, ਉਹਨਾਂ ਦਾ ਪੰਛੀਆਂ ਦੇ ਬੱਚੇ ਜਿੱਦਣ ਉੱਡਣ ਜੋਗੇ ਹੋ ਜਾਂਦੇ ਆ, ਉਹ ਫਿਰ ਆਲਣੇ 'ਚੋਂ ਧੱਕਾ ਦੇ ਦਿੰਦੇ ਆ, ਧੱਕਾ ਦੇ ਦਿੰਦੇ ਆਲਣਿਆਂ 'ਚੋਂ ਵੀ ਚੱਲ ਹੁਣ ਆਪੇ ਉੱਡ, ਸਾਡੇ ਵਾਲਾ ਕੰਮ ਨਹੀਂ, ਤੁਸੀਂ ਖੁੱਲਣ ਦਿਓ ਨਿਆਣਿਆਂ ਨੂੰ। ਤੁਹਾਡੇ 'ਚ ਕਈ ਕਹਿਣਗੇ ਇਦਾਂ ਦੇ ਬੱਚੇ ਵਿਗੜ ਸਕਦੇ ਆ, ਆਪੇ ਵੇਖੀਏ। ਨਹੀਂ ਭਾਈ, ਕਈਆਂ ਨੂੰ ਤੁਸੀਂ ਮੌਕਾ ਦਿੱਤਾ ਖੁੱਲਣ ਦਾ, ਉਹ ਬਹੁਤ ਕੁਝ ਪ੍ਰਾਪਤ ਕਰ ਸਕਦੇ ਆ ਜਿਨ੍ਹਾਂ ਦੇ ਬੱਚੇ ਅੱਜ ਕੱਲ ਅਮਰੀਕਾ ਕੈਨੇਡਾ ਪੜ੍ਹਨ ਚਲੇ ਗਏ ਆਸਟ੍ਰੇਲੀਆ ਗਏ ਆ ਜਿਨ੍ਹਾਂ ਦੇ ਨਿਆਣੇ ਕੈਨੇਡਾ ਗਏ ਆ ਤੁਸੀਂ ਖੁੱਲਣ ਦਿਓ ਮਾੜਾ ਜਿਹਾ ਦਿਓ ਤੇ ਸਹੀ ਝੂਠ ਮਾੜੀ ਦੀ ਤੁਸੀਂ ਵੇਖੋ ਤੁਹਾਡੇ ਤੋਂ ਵੱਡੇ ਵੱਡੇ ਘਰ ਉਹਨਾਂ ਨੇ 2-4 ਸਾਲਾਂ 'ਚ ਬਣਾ ਕੇ ਤੁਹਾਡੇ ਤੋਂ ਦੁੱਗਣੀ ਪ੍ਰਾਪਰਟੀ 5 ਸਾਲਾਂ ਵਿੱਚ ਬਣਾ ਲੈਣੀ ਹੈ ਆਖੋ ਸਤਨਾਮ ਮੌਕਾ ਤੇ ਦੇ ਪਤਾ ਨਹੀਂ ਅਗਲੇ ਨੇ ਕਿੱਥੇ ਜਾਣਾ ਹੋਵੇ ਤੂੰ ਪਿੱਛੇ ਖੜਾ ਕੇ ਖੜਾ ਉਹਨੂੰ ਖੁੱਲਣ ਦੇ ਉਹਦਾ ਦਿਮਾਗ ਹੈ ਇਹਨੂੰ ਵਿਕਸਿਤ ਹੋਣ ਦੇ ਮੌਕੇ ਦਿਓ ਆਪਣੇ ਬੱਚਿਆਂ ਨੂੰ ਅੱਗੇ ਆਉਣ ਦੇ ਕੋਈ ਪਤਾ ਨਹੀਂ ਕਿੰਨੇ ਕਿੱਥੇ ਤੱਕ ਜਾ ਕੇ ਰੁਕਣਾ ਹੈ ਕਿੱਥੇ ਤੱਕ ਜਿਸ ਕਰਕੇ ਜਿੰਨਾ ਅਸੀਂ ਮੋਹ ਵਿੱਚ ਫਸੇ ਹੋਏ ਹਾਂ ਜਿੰਨਾ ਅਸੀਂ ਲੋਭ ਵਿੱਚ ਫਸੇ ਹੋਏ ਹਾਂ ਜਿੰਨਾ ਹੰਕਾਰ ਸਾਨੂੰ ਹੈ ਬਾਣੀ ਪੜ੍ਹਨ ਵਾਲੇ ਆ ਜਿਹੜੇ ਅਸੀਂ ਸਿੱਖ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇਹਨਾਂ ਤੇ ਉਹਨਾਂ ਲੋਕਾਂ 'ਚ ਕਿਤੇ ਵੀ ਨਹੀਂ ਵੇਖਿਆ ਆ ਜਿੰਨੇ ਫੁਕਰੇ ਆਪਾਂ ਆ ਹੁਣ ਵਿਆਹ ਚੱਲਣੇ ਨੇ ਤੁਸੀਂ ਵੇਖੋ ਤੇ ਸਹੀ ਆ ਵਿਆਹਾਂ ਦੇ ਵਿੱਚ ਤੁਸੀਂ ਵੇਖੋ ਤੇ ਸਹੀ ਬਣਦਾ ਕੀ ਹੈ ਜਿੱਥੇ ਜਿੱਥੇ ਵੀ ਜਾ ਕੇ ਵੇਖੋਗੇ ਅੱਡੀਆਂ ਚੱਕ ਚੱਕ ਕੇ ਲੋਕ ਫਾਹਾ ਲੈਂਦੇ ਆ ਪਰਸੋਂ ਚੌਥੇ ਇੱਕ ਇੱਥੇ ਘੱਗੇ ਦੇ ਨੇੜੇ ਪਿੰਡ ਵਿੱਚ ਗਏ ਰਾਤ ਵੇਲੇ ਪ੍ਰਸ਼ਾਦਾ ਛਕਣ 12:30 ਵਜੇ ਰਾਤ ਨੂੰ 12:30 ਵਜੇ ਡੀਜੇ ਚੱਲਦਾ ਸੀ ਬਹੁਤ ਉੱਚੀ ਆਵਾਜ਼ ਵਿੱਚ ਬਹੁਤ ਜ਼ੋਰ ਨਾਲ ਡੀਜੇ ਚੱਲੇ ਧਿਆਨ ਇਕਾਗਰ ਰੱਖਿਓ ਤੇ ਉਹ ਜਦੋਂ ਮੈਂ ਪ੍ਰਸ਼ਾਦਾ ਛਕ ਕੇ ਆਵਾਜ਼ ਬਹੁਤ ਜ਼ਿਆਦਾ ਕੰਨਾਂ ਵਿੱਚ ਪਵੇ ਤੇ ਮੈਂ ਉਹ ਪਰਿਵਾਰ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਹੈ ਕੀ ਹੈ ਕਹਿੰਦੇ ਜੀ ਵਿਆਹ ਆ ਇੱਥੇ ਕਿਸੇ ਦਾ ਮੈਂ ਕਿਹਾ ਇੰਨੀ ਜ਼ੋਰ ਨਾਲ 12:30 ਵਜੇ ਗਾਣੇ ਚਲਾ ਰਹੇ ਆ ਕਹਿੰਦੇ ਜੀ ਬਸ ਇਦਾਂ ਹੀ ਹੈ ਉਹ ਮੈਨੂੰ ਦੱਸਣ ਲੱਗ ਪਏ ਗ੍ਰੰਥੀ ਵੀ ਆਇਆ ਹੋਇਆ ਸੀ ਉਹ ਕਹਿੰਦੇ ਜੀ ਇਹ ਜਿਹੜਾ ਬੰਦਾ ਜਿਹਦੇ ਵਿਆਹ ਹੈ ਨਾ ਬਹੁਤ ਗਰੀਬ ਹੈ ਮੈਂ ਕਿਹਾ ਅੱਛਾ ਕਹਿੰਦੇ ਬਾਲਣ ਵੀ ਮੰਗ ਕੇ ਲੈ ਕੇ ਗਿਆ ਲੋਕਾਂ ਦੇ ਘਰਾਂ ਚੋਂ ਕਈਆਂ ਨੇ ਖੇਸ ਦਿੱਤਾ ਹੈ ਕਿਸੇ ਨੇ ਕੰਬਲ ਦਿੱਤਾ ਹੈ ਤੇ ਬਾਲਣ ਤੱਕ ਵੀ ਉਹ ਮੰਗ ਕੇ ਲੈ ਕੇ ਗਿਆ ਰਾਸ਼ਨ ਵੀ ਮੰਗਿਆ ਬਾਲਣ ਵੀ ਮੰਗਿਆ ਕਹਿੰਦੇ ਚੁੱਲ੍ਹਾ ਵੀ ਬਾਲਣ ਮੰਗ ਕੇ ਇਹਨੇ ਬਾਲਿਆ ਪਰ ਕਮਾਲ ਦੀ ਗੱਲ ਹੈ ਡੀਜੇ ਵਾਲੇ ਨੂੰ 10,000 ਉਸ ਬੰਦੇ ਨੇ ਵੀ ਦੇ ਦਿੱਤਾ 10,000 ਉਹ ਪਿੰਡ ਵਾਲੇ ਮੈਨੂੰ ਦੱਸਣ ਦੀ 10,000 ਇਹਦੇ ਲਈ ਪਤਾ ਨਹੀਂ ਕਿੱਥੋਂ ਕੱਢ ਲੈਂਦੇ ਆ ਉਦਾਂ ਇਕੱਲੇ ਇਕੱਲੇ ਕੋਲ ਕਾਰਡ ਲੈ ਕੇ ਮੰਗਦੇ ਫਿਰਨਗੇ ਵੀ ਲਓ ਜੀ ਸਾਡੀ ਮਦਦ ਕਰੋ ਜੀ ਸਾਡੀ ਹੈਲਪ ਕਰੋ ਜੀ ਸਾਡੇ ਵਿਆਹ ਹੈ ਜੀ ਐਦਾਂ ਹੁੰਦਾ ਹੀ ਹੈ ਕਿੰਨਾ ਅਸੀਂ ਅੱਡੀਆਂ ਚੱਕ ਚੱਕ ਕੇ ਫਾਹਾ ਲੈਂਦੇ ਆ ਦਿੱਸੇ ਲੋਕਾਂ ਨੂੰ ਪਤਾ ਲੱਗੇ ਇਹ ਹੰਕਾਰ ਹੀ ਹੈ ਹੋਰ ਕੀ ਹੈ ਇਹ ਸਾਡੇ ਵਿੱਚ ਹੈ ਸਾਡੀ ਬਿਰਤੀ ਦੇ ਵਿੱਚ ਹੈ ਇਹ ਤੁਹਾਨੂੰ ਗੋਰਿਆਂ 'ਚ ਨਹੀਂ ਦਿਸਦਾ ਰੱਬੀ ਗੁਣ ਨੇ ਜਿਹੜੇ ਉਹ ਤੇ ਦਿਸਦੇ ਐ ਸਾਡੇ 'ਚ ਕਿੱਥੇ ਐ ਆ ਧਰਤੀ ਤੇ ਗੰਦ ਪੈ ਗਿਆ ਸਾਰੇ ਪਾਸੇ ਖਲਾਰਾ ਪਿਆ ਗੁਰੂ ਸਾਹਿਬ ਨੇ ਕਿਹਾ ਸੀ ਇਹ ਧਰਤੀ ਤੀਰਥ ਬਣਾਓ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੰਘੋ ਜਰਾ ਕਿ ਧਿਆਨ ਨਾਲ ਸੁਣੋ ਸਿੱਖ ਕੌਮ ਜਿਹੜੀ ਹੈ ਦੇਹ ਦੀ ਪੁਜਾਰੀ ਹੈ ਕਿ ਅਕਾਲ ਪੁਰਖ ਪਰਮਾਤਮਾ ਇੱਕ ਦੀ ਪੁਜਾਰੀ ਹੈ ਬੋਲੋ ਪਰਮਾਤਮਾ ਦੀ ਦੇਹ ਦੀ ਪੁਜਾਰੀ ਤੇ ਆਪਾਂ ਕਿਹਦੇ ਪੁਜਾਰੀ ਆ ਅਕਾਲ ਪੁਰਖ ਦੇ ਸਿੰਘੋ ਜਰਾ ਠੋਕ ਚੰਗੀ ਤਰ੍ਹਾਂ ਜਵਾਬ ਦਿਓ ਕਿਹਦੇ ਪੁਜਾਰੀ ਆ ਆਪਾਂ ਅਕਾਲ ਪੁਰਖ ਦੇ ਇਹ ਦੱਸੋ ਵੀ ਕੋਈ ਥਾਂ ਐਸੀ ਹੈ ਜਿੱਥੇ ਅਕਾਲ ਪੁਰਖ ਨਾ ਹੋਵੇ ਨਹੀਂ ਨਾ ਹੈ ਇੱਥੇ ਵੀ ਹੈ ਨਾ ਅਕਾਲ ਪੁਰਖ ਤੁਹਾਡੇ ਘਰੇ ਖੇਤਾਂ 'ਚ ਹਰ ਜਗ੍ਹਾ ਹੀ ਹੈ ਇੱਕ ਪੰਗਤੀ ਆਉਂਦੀ ਹੈ ਬਾਣੀ ਵਿੱਚ ਲੋ ਸੁਣੋ ਸੇਵਕ ਕੀ ਅਰਦਾਸ ਪਿਆਰੀ ਜਪ ਜੀਵਾ ਪ੍ਰਭ ਚਰਨ ਤੁਮਾਰੇ ਸੁਣਿਓ ਹੁਣ ਧਿਆਨ ਨਾਲ ਪਰਮਾਤਮਾ ਦੇ ਚਰਨ ਕੀ ਨੇ ਪਰਮਾਤਮਾ ਦੀ ਹੋਂਦ ਪਰਮਾਤਮਾ ਦੇ ਚਰਨ ਕੀ ਨੇ ਪਰਮਾਤਮਾ ਦੀ ਹੋਂਦ ਭਲਾ ਇੱਥੇ ਰੱਬ ਦੇ ਚਰਨ ਪਏ ਹੋਏ ਨੇ ਪਏ ਹੀ ਹੋਏ ਨੇ ਰੱਬ ਹੈ ਤੇ ਤਾਂ ਹੀ ਹੈ ਅੱਜ ਤੋਂ 500 ਸਾਲ 1000 ਸਾਲ ਪਹਿਲਾਂ ਚਰਨ ਨਹੀਂ ਪਏ ਅੱਜ ਵੀ ਪਏ ਹੋਏ ਨੇ ਤਾਂ ਹੀ ਘਾਹ ਵੱਧ ਰਿਹਾ ਦਰਖਤ ਵੱਧ ਰਹੇ ਨੇ ਫਲ ਲੱਗ ਰਹੇ ਨੇ ਆ ਧਰਤੀ ਦੇ ਵਿੱਚ ਚਰਨ ਪਏ ਹੋਏ ਨੇ ਤੇ ਤਾਂ ਹੀ ਹੈ ਨਾ ਇਸ ਵੇਲੇ ਵੀ ਕੋਈ ਵੀ ਇੱਥੇ ਬੀਜ ਬੀਜ ਦਿਓ ਪਰਸੋਂ ਨੂੰ ਆ ਕੇ ਵੇਖਿਓ ਕੁੰਗਰ ਜਾਣਾ ਉਹਨੇ ਫੁੱਟੇਗਾ ਬਾਹਰ ਆਏਗਾ ਹੈ ਉਹ ਅੱਜ ਇੱਥੇ ਉਹਦੇ ਚਰਨ ਪਏ ਹੋਏ ਨੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿੱਥੇ ਰੱਬ ਦੇ ਚਰਨ ਪੈਣ ਉਹ ਤੀਰਥ ਹੈ ਕਿ ਨਹੀਂ ਹੈ ਬੋਲੋ ਸਿੱਖਾਂ ਦਾ ਤੀਰਥ ਹੈ ਕਿਹੜਾ ਮੈਂ ਫੇਰ ਪੁੱਛਦਾ ਸਿੱਖ ਕੌਮ ਦੇਹ ਦੀ ਪੁਜਾਰੀ ਹੈ ਕਿ ਪਰਮਾਤਮਾ ਦੀ ਬੋਲੋ ਪਰਮਾਤਮਾ ਦੀ ਪਰਮਾਤਮਾ ਦੇ ਚਰਨ ਤੇ ਹਰ ਜਗ੍ਹਾ ਨੇ ਰੱਬ ਤੇ ਹਰੇਕ ਥਾਂ ਤੇ ਹੈ ਹਰ ਜਗ੍ਹਾ ਤੇ ਪਰਮਾਤਮਾ ਹੈ ਤੇ ਫਿਰ ਜੇ ਪਰਮਾਤਮਾ ਤੋਂ ਬਿਨਾਂ ਕੋਈ ਥਾਂ ਨਹੀਂ ਫਿਰ ਇਹਦਾ ਮਤਲਬ ਹਰ ਜਗ੍ਹਾ ਹੀ ਤੀਰਥ ਵਾਂਗੂ ਰੱਖਣੀ ਸੀ ਹੁਣ ਆਪਾਂ ਤੀਰਥ ਤੇ ਜਾਂਦੇ ਹਾਂ ਦੱਸਿਓ ਭਲਾ ਇਹਦਾ ਫਾਇਦਾ ਕੀ ਹੋਊ ਵੀ ਆਹ ਜਿਹੜੀ ਗੱਲ ਮੈਂ ਕਰੀ ਤੇ ਜਾਂਦਾ ਆਹ ਗੱਲ ਕਈ ਵਾਰੀ ਪੰਗੇ ਬੜੇ ਵੱਡੇ ਪੈ ਜਾਂਦੇ ਆ ਪਰ ਗੱਲ ਨੂੰ ਸਮਝ ਕੇ ਵੇਖਿਓ ਵੀ ਇਹੋ ਜੀ ਗੱਲ ਜੇ ਸਾਡੇ ਦਿਮਾਗ 'ਚ ਆਵੇ ਵੇਖਿਓ ਅਸੀਂ ਤੀਰਥ ਅਸਥਾਨ ਤੇ ਜਾਂਦੇ ਹਾਂ ਉੱਥੇ ਸਾਡੀ ਫੀਲਿੰਗ ਕਿੰਨੀ ਵਧੀਆ ਹੁੰਦੀ ਹੈ ਕਿੱਦੀ ਫੀਲਿੰਗ ਐ ਨਹੀਂ ਹੁੰਦਾ ਹੁੰਦਾ ਵੀ ਬੈਠੇ ਹੀ ਰਹੀਏ ਬਸ ਇੱਥੇ ਯਾਰ ਕਿੰਨੀ ਸ਼ਾਂਤੀ ਕਿੰਨਾ ਚੰਗਾ ਚੰਗਾ ਲੱਗਦਾ ਇੱਥੇ ਐ ਲੱਗਦਾ ਨਹੀਂ ਉੱਥੇ ਜਾ ਕੇ ਹਰੇਕ ਤੀਰਥ ਸਥਾਨ ਤੇ ਇਦਾਂ ਲੱਗਦਾ ਤੇ ਮਨ ਵਿੱਚ ਐ ਚੱਲੀ ਜਾਂਦਾ ਹੁੰਦਾ ਐ ਵੀ ਇੱਥੇ ਗੁਰੂ ਸਾਹਿਬ ਰਹਿੰਦੇ ਹੁੰਦੇ ਸੀ ਯਾਰ ਇੱਥੇ ਗੁਰੂ ਸਾਹਿਬ ਆਰਾਮ ਕਰਦੇ ਹੁੰਦੇ ਸੀ ਆਹ ਦਰਖਤ ਦੇ ਥੱਲੇ ਬਹਿੰਦੇ ਸੀ ਗੁਰੂ ਸਾਹਿਬ ਯਾਰ ਇੱਥੇ ਆਹ ਥੜੇ ਤੇ ਬੈਠਦੇ ਹੁੰਦੇ ਸੀ ਬੰਦਾ ਐ ਐ ਐ ਸੋਚਦਾ ਮਨ ਵਿੱਚ ਤੇ ਜੇ ਆਪਣੇ ਮਨ 'ਚ ਐ ਆਈ ਜਾਵੇ ਆਪਾਂ ਜੁੜੇ ਹੋਈਏ ਪਰਮਾਤਮਾ ਨਾਲ ਰੱਬ ਨਾਲ ਅੱਛਾ ਵੇਖਿਓ ਪਿਆਰਿਓ ਜੇ ਐ ਆਈ ਜਾਵੇ ਵੀ ਯਾਰ ਇੱਥੇ ਵੀ ਦਰਖਤ ਵਿੱਚ ਵੀ ਰੱਬ ਇਸ ਵੇਲੇ ਹਾਜ਼ਰ ਹੈ ਯਾਰ ਹਰੇਕ ਜੀਵ ਵਿੱਚ ਹੈ ਪਰਮਾਤਮਾ ਹਰੇਕ ਥਾਂ ਤੇ ਹੈ ਤੇ ਜਿਹੜੀ ਫੀਲਿੰਗ ਤੂੰ ਉੱਥੇ ਦੋ ਘੰਟੇ ਕੱਢ ਕੇ ਕਦੇ ਦੋ ਸਾਲਾਂ ਬਾਅਦ ਜਾ ਕੇ ਲੈਣਾ ਹੈ ਉਹ ਫੀਲਿੰਗ ਤੇਰੀ ਹਰ ਜਗ੍ਹਾ ਹੀ ਬਣ ਜਾਣੀ ਹੈ ਜੇ ਰੱਬ ਨਾਲ ਜੁੜਿਆ ਫਿਰ ਅਗਲਾ ਕਹਿੰਦਾ ਗੰਦ ਨਾ ਪਾਓ ਤੀਰਥ ਤੇ ਜਿੱਥੇ ਰੱਬ ਦੇ ਚਰਨ ਪਏ ਨੇ ਉੱਥੇ ਗੰਦ ਕਿਵੇਂ ਪੈ ਜੂ ਫਿਰ ਅਗਲਾ ਹਰ ਜਗ੍ਹਾ ਸਫਾਈ ਰੱਖੂ ਕਿ ਨਹੀਂ ਰੱਖੂ ਬੋਲੋ ਰੱਖੂ ਫਿਰ ਵੱਟ ਕਿਵੇਂ ਵੱਢ ਲੂ ਤੀਰਥ ਤੇ ਰੱਬ ਤੇ ਹੈਗਾ ਮੰਨਦੇ ਰੱਬ ਨੂੰ ਆ ਪੁਜਾਰੀ ਅਕਾਲ ਪੁਰਖ ਦੇ ਆ ਇੱਕ ਪਰਮਾਤਮਾ ਤੋਂ ਬਿਨਾਂ ਸਿੱਖ ਕੌਮ ਕਿਸੇ ਦੇਹ ਨੂੰ ਨਹੀਂ ਮੰਨਦੀ ਦੇਹ ਧਾਰੀ ਦੇ ਪੁਜਾਰੀ ਨਹੀਂ ਅਸੀਂ ਇੱਕ ਪਰਮਾਤਮਾ ਅਕਾਲ ਪੁਰਖ ਨੂੰ ਮੰਨਣ ਵਾਲੇ ਆ ਜਿਹੜੇ ਹਰ ਜਗ੍ਹਾ ਉਹ ਹੈ ਹਰ ਜਗ੍ਹਾ ਤੀਰਥ ਬਣ ਗਿਆ ਤੇ ਫਿਰ ਕਿਵੇਂ ਅਸੀਂ ਕਿਵੇਂ ਕੋਈ ਖਰਾਬੀ ਕਰ ਸਕਾਂਗੇ ਕਿਵੇਂ ਚੋਰੀ ਕਰ ਸਕਾਂਗੇ ਕਿਵੇਂ ਵੱਟ ਵੱਢ ਸਕਾਂਗੇ ਕਿਵੇਂ ਦਰਖਤ ਵੱਢ ਸਕਾਂਗੇ ਕਿੱਦਾਂ ਦੀ ਜ਼ਿੰਦਗੀ ਬਣ ਸਕਦੀ ਹੈ ਜੇ ਪਰਮਾਤਮਾ ਧਿਆਨ ਚ ਆਵੇ ਤੇ ਪਰਮਾਤਮਾ ਦੇ ਚਰਨ ਹਰੇਕ ਜਗ੍ਹਾ ਦਿਸਣ ਮੈਂ ਹੁਣ ਫਿਰ ਤੁਹਾਨੂੰ ਪੁੱਛਦਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੇਹਾਂ ਨਾਲ ਜੋੜਿਆ ਕਿ ਪਰਮਾਤਮਾ ਨਾਲ ਪਿਆਰਿਓ ਬੋਲ ਕੇ ਦੱਸੋ ਗੱਜ ਕੇ ਪਰਮਾਤਮਾ ਨਾਲ ਗੁਰੂ ਗ੍ਰੰਥ ਸਾਹਿਬ ਕਿਹਦੇ ਨਾਲ ਜੋੜਦੇ ਐ ਗੱਲ ਕਿਹਦੀ ਕਰਦੇ ਐ ਪਰਮਾਤਮਾ ਦੀ ਤੇ ਪਰਮਾਤਮਾ ਅੱਜ ਤੁਹਾਡੇ ਘਰ ਚਰਨ ਪਾ ਰਿਹਾ ਹੈ ਕਿ ਨਹੀਂ ਪਾ ਰਿਹਾ ਤੇਰੇ ਅੰਦਰ ਅਵੇਗ ਧੜਕਦਾ ਦਿਲ ਧੜਕਦਾ ਇਹ ਉਹਦੇ ਚਰਨ ਤੇਰੇ ਘਰ ਰੱਖਿਆ ਕੁੱਤਾ ਵੇਖ ਉਹਦੇ ਚ ਵੀ ਧੜਕਦਾ ਤੇਰੇ ਗਵਾਂਢੀ ਚ ਵੀ ਧੜਕਦਾ ਦਰਖਤ ਵੀ ਪਾਣੀ ਪੀਂਦਾ ਵੇਖ ਇਹਦੇ ਚ ਵੀ ਧੜਕਦਾ ਉਹ ਫੀਲਿੰਗ ਵੇਖੋ ਤੁਸੀਂ ਜੇ ਆਹ ਗੱਲ ਨੁਕਤਾ ਦਿਮਾਗ 'ਚ ਆ ਜੇ ਆਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸਮਝ ਕੇ ਨਾ ਹਰ ਵੇਲੇ ਸਰੂਰ ਜਿਹਾ ਨਹੀਂ ਚੜੂ ਫਿਰ ਹਰ ਥਾਂ ਤੇ ਸਵਾਦ ਸਵਾਦ ਜਿਹਾ ਨਹੀਂ ਆਈ ਜਾਊ ਪ੍ਰੋਬਲਮ ਇਹ ਹੈ ਇਹ ਗੱਲ ਦਿਮਾਗ 'ਚ ਬਹਿੰਦੀ ਨਹੀਂ ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਇਹ ਜ਼ੋਰ ਲਾਇਆ ਦੇਹਾਂ ਨਾਲ ਨਾ ਜੁੜਿਓ ਪਰ ਜੁੜ ਫਿਰ ਵੀ ਦੇਹਾਂ ਨਾਲ ਹੀ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੇ ਕਹਿੰਦੇ ਸੀ ਕਰਨ ਕਾਰਨ ਪ੍ਰਭ ਇੱਕ ਹੈ ਫਿਰ ਬਣੋ ਨਹੀਂ ਇਹ ਜਗ ਸੱਚੇ ਕੀ ਹੈ ਗੋਠੜੀ ਸਾਰਾ ਸੰਸਾਰ ਸੱਚੇ ਦਾ ਫਿਰ ਸੱਚਾ ਤੇ ਹਰ ਜਗ੍ਹਾ ਹੀ ਹੈ ਤੇ ਫਿਰ ਹਰ ਜਗ੍ਹਾ ਤੀਰਥ ਬਣ ਗਿਆ ਹਰ ਥਾਂ ਹਰ ਜਗ੍ਹਾ ਫਿਰ ਨਾ ਘਰ ਵਿੱਚ ਕੋਈ ਗਲਤ ਕੰਮ ਕਰਾਂਗੇ ਤੇ ਨਾ ਕਾਲਜ ਜਾ ਕੇ ਕਰਾਂਗੇ ਨਾ ਖੇਤ ਜਾ ਕੇ ਕਰਾਂਗੇ ਨਾ ਬਾਹਰ ਜਾ ਕੇ ਕਰਾਂਗੇ ਹਰ ਜਗ੍ਹਾ ਬਣ ਗਈ ਇੱਕ ਨੁਕਤਾ ਕਲਿੱਕ ਹੋ ਗਿਆ ਬਾਕੀ ਤੇ ਸਾਰਾ ਕੁਝ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਇਹ ਨਾ ਵਿਸਰੋ ਸਾਹਿਬ ਮੇਰਾ ਇੱਕੋ ਹੈ ਭਾਈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਗਾ ਅੰਤਰ ਜਾਮ ਹੁਣ ਪਰਮਾਤਮਾ ਦੇ ਚਰਨਾਂ ਨੂੰ ਜਪਣਾ ਕੀ ਹੁੰਦਾ ਹੈ ਪਰਮਾਤਮਾ ਦੇ ਚਰਨ ਹਰ ਜਗ੍ਹਾ ਸਮਝ ਉਹਦੀ ਹੋਂਦ ਸਮਝ ਉਹ ਕਿੱਡੇ ਭਾਗਾਂ ਵਾਲੇ ਬਈ ਆਪਾਂ ਕਈ ਵਾਰੀ ਐ ਕਹਿੰਦੇ ਓਏ ਤੇਰਾ ਘਰ ਤੇ ਜਮਈ ਤੀਰਥ ਦੇ ਨੇੜੇ ਆ ਜਦੋਂ ਮਰਜੀ ਜਾਇਆ ਕਰ ਬਸ ਕਿੰਨਾ ਨੇੜੇ ਆ ਲਾ ਹੁਣ ਜੇ ਐ ਸਮਝੀਏ ਵੀ ਰੱਬ ਹੈ ਫਿਰ ਤੇ ਯਾਰ ਮੇਰੇ ਵਿੱਚ ਵੀ ਹੈ ਫਿਰ ਤੇ ਮੇਰੇ ਖੇਤਾਂ 'ਚ ਵੀ ਹੈ ਫਿਰ ਤੇ ਹਰ ਜਗ੍ਹਾ ਹੀ ਹੈ ਤੀਰਥ ਤੇ ਹੀ ਰਹਿੰਦੇ ਆ ਫਿਰ ਐ ਨਹੀਂ ਸਮਝ ਆਊ ਫਿਰ ਇੱਕ ਪਰਮਾਤਮਾ ਦੀ ਗੱਲ ਨੂੰ ਸਮਝ ਕੇ ਵੇਖੋ ਤੁਸੀਂ ਕਿੰਨਾ ਸਵਾਦ ਆਜੂ ਜ਼ਿੰਦਗੀ ਜਿਉਣ ਦਾ ਸੇਵਕ ਕੀ ਸੁਣੋ ਪੜੋ ਵੀ ਨਾ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਹਾਂ ਸੇਵਕ ਕੀ ਅਰਦਾਸ ਪਿਆਰੇ ਇੱਕ ਦਾਸ ਤੋੜਾ ਨਾ ਮਾਰ ਪੜੋ ਪੜੋ ਪੜੋ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਹਾਂ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਓ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਆਂ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਬੋਲੋ ਬੋਲੋ ਬੋਲੋ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਓ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਓ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਦੀ ਅਰਦਾਸ ਪਿਆਰੇ ਪੜੋ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਬੋਲੋ ਬੋਲੋ ਬੋਲੋ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਪੜੋ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਅਰਦਾਸ ਪਿਆਰੇ ਚਰਨ ਤੁਮਾਰੇ ਰੱਬ ਜੀਵਾ ਰੱਬ ਚਰਨ ਤੁਮਾਰੇ ਰੱਬ ਜੀਵਾ ਰੱਬ ਚਰਨ ਤੁਮਾਰੇ ਰੱਬ ਜੀਵਾ ਰੱਬ ਚਰਨ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਰੱਬ ਚਰਨ ਤੁਮਾਰੇ ਚਰਨ ਕੁਮਾਰੇ ਰੱਬ ਚਰਨ ਕੁਮਾਰੇ ਰੱਬ ਚਰਨ ਕੁਮਾਰੇ ਰੱਬ ਚਰਨ ਕੁਮਾਰੇ ਰੱਬ ਚਰਨ ਕੁਮਾਰੇ ਰੱਬ ਚਰਨ ਕੁਮਾਰੇ ਅਰਦਾਸ ਪਿਆਰੇ ਸੇਵਕ ਖੜੋ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਬੋਲੋ ਸੇਵਕ ਕੀ ਅਰਦਾਸ ਪਿਆਰੇ ਹੁਣ ਇੱਕ ਗੱਲ ਵੇਖੋ ਇੱਕ ਬਚਨ ਜਿਹੜਾ ਇਹਦੇ ਚ ਨਾ ਵੀ ਜਪ ਜੀਵਾਂ ਆਪਾਂ ਮਰੇ ਮਰੇ ਜੇ ਕਿਉਂ ਜੇ ਅਸੀਂ ਇਹ ਸਮਝ ਲਈਏ ਵੀ ਹਰੇਕ ਜਗ੍ਹਾ ਹਰ ਥਾਂ ਰੱਬ ਦੇ ਚਰਨ ਨੇ ਪਰਮਾਤਮਾ ਦੀ ਹੋਂਦ ਹਰ ਜਗ੍ਹਾ ਹੀ ਹੈ ਹਰੇਕ ਥਾਂ ਤੇ ਰੱਬ ਹੈ ਤੇ ਦੱਸੋ ਭਾਈ ਉਹ ਕਿੱਦਾਂ ਦੀ ਜ਼ਿੰਦਗੀ ਬਣ ਜਾਏਗੀ ਫਿਰ ਮੂਲ ਨਾਲ ਜੁੜ ਕੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਭਲਾ ਕਿੱਦਾਂ ਦੀ ਜ਼ਿੰਦਗੀ ਬਣ ਜੂ ਜੇ ਬੰਦਾ ਪਰਮਾਤਮਾ ਦੇ ਚਰਨ ਹਰ ਜਗ੍ਹਾ ਫੀਲ ਕਰੇ ਫਿਰ ਸਾਰੀ ਧਰਤੀ ਤੇ ਤੀਰਥ ਵਾਂਗੂ ਰਵਾਂਗੇ ਅਸੀਂ ਫਿਰ ਕਿਤੇ ਵੀ ਗਲਤ ਕੰਮ ਨਹੀਂ ਹੋ ਸਕਦਾ ਸਾਰੀ ਧਰਤੀ ਤੀਰਥ ਬਣ ਸਕਦੀ ਹੈ ਹਰ ਜਗ੍ਹਾ ਤੀਰਥ ਬਣ ਸਕਦੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਤੀਰਥ ਤੇ ਸਫਾਈ ਰੱਖੋ ਤੀਰਥ ਤੇ ਝੂਠ ਨਾ ਬੋਲੋ ਤੀਰਥ ਤੇ ਗੰਦ ਨਾ ਪਾਓ ਤੇ ਸਾਰੀ ਧਰਤੀ ਤੇ ਹੀ ਇਦਾਂ ਹੋ ਸਕਦਾ ਦੱਸਿਓ ਪਿਆਰਿਓ ਸਾਡੇ ਗੁਰੂ ਸਾਹਿਬ ਕਿਸੇ ਖਾਸ ਖਾਸ ਥਾਵਾਂ ਤੇ ਤੀਰਥ ਬਣਾਉਣਾ ਚਾਹੁੰਦੇ ਸੀ ਕਿ ਸਾਰੀ ਧਰਤੀ ਨੂੰ ਬੋਲੋ ਪਿਆਰਿਓ ਸਾਰੀ ਧਰਤੀ ਨੂੰ ਤੀਰਥ ਖਾਸ ਖਾਸ ਥਾਵਾਂ ਤੇ ਪਹਿਲਾਂ ਹੀ ਹੈ ਸੀ ਗੁਰੂ ਜੀ ਦੇ ਆਉਣ ਤੋਂ ਕਿਸੇ ਨੇ ਇੱਥੇ ਬਣਾਇਆ ਕਿਸੇ ਨੇ ਇੱਥੇ ਕਿਸੇ ਨੇ ਇੱਥੇ ਪਰ ਗੁਰੂ ਜੀ ਕਹਿੰਦੇ ਸਾਰੀ ਧਰਤੀ ਤੀਰਥ ਕਿਉਂ ਨਹੀਂ ਜੇ ਰੱਬ ਦੇ ਚਰਨ ਹਰੇਕ ਥਾਂ ਤੇ ਪਏ ਐ ਫਿਰ ਬੇਨਤੀ ਨੂੰ ਸੁਣੋ ਜਦੋਂ ਗੁਰੂ ਜੀ ਆਏ ਆ ਕਹਿੰਦੇ ਇੱਥੇ ਰਾਮ ਜੀ ਆਏ ਇਹ ਤੀਰਥ ਹੈ ਇੱਥੇ ਕ੍ਰਿਸ਼ਨ ਜੀ ਆਏ ਇਹ ਤੀਰਥ ਹੈ ਇੱਥੇ ਮਹਾਤਮਾ ਬੁੱਧ ਦਾ ਜਨਮ ਹੋਇਆ ਇਹ ਤੀਰਥ ਹੈ ਇੱਥੇ ਫਲਾਣੇ ਮਹਾਤਮਾ ਜੰਮੇ ਇਹ ਤੀਰਥ ਹੈ ਮੇਰੇ ਗੁਰੂ ਜੀ ਕਹਿੰਦੇ ਇੱਥੇ ਕੌਣ ਆਇਆ ਫਲਾਣਾ ਆਇਆ ਇੱਥੇ ਕੌਣ ਆਇਆ ਫਲਾਣਾ ਆਇਆ ਮਹਾਰਾਜ ਕਹਿੰਦੇ ਮੇਰਾ ਰੱਬ ਹਰੇਕ ਥਾਂ ਤੇ ਆਇਆ ਇਸ ਕਰਕੇ ਮੇਰੇ ਲਈ ਮੇਰਾ ਹਰ ਜਗ੍ਹਾ ਹੀ ਤੀਰਥ ਹੈ ਆਖੋ ਸਤਨਾਮ ਸਾਬ ਸ੍ਰੀ ਅਕਾਲ ਉਹ ਸਾਰੀ ਧਰਤੀ ਨੂੰ ਤੀਰਥ ਬਣਾਉਣਾ ਚਾਹੁੰਦੇ ਸੀ ਇਹ ਯਾਦ ਰੱਖੋ ਸਾਰੀ ਧਰਤੀ ਤੀਰਥ ਨਹੀਂ ਬਣ ਸਕੀ ਅੱਜ ਤੱਕ ਕਿਉਂਕਿ ਇੱਕ ਪਰਮਾਤਮਾ ਹਰ ਜਗ੍ਹਾ ਹਾਜ਼ਰ ਹੈ ਇਹ ਕਨਸੈਪਟ ਸਾਡੇ ਦਿਮਾਗ 'ਚ ਬੈਠਾ ਹੀ ਨਹੀਂ ਬੈਠਾ ਨਹੀਂ ਪਰਮਾਤਮਾ ਵਾਲੀ ਗੱਲ ਸਾਡੇ ਦਿਮਾਗ 'ਚ ਆਈ ਹੋਈ ਨਹੀਂ ਚੰਗੀ ਤਰ੍ਹਾਂ ਇਹ ਗੱਲ ਵਸੀ ਨਹੀਂ ਇਸੇ ਕਰਕੇ ਹੈ ਤਾਂ ਕਰਕੇ ਭਾਈ ਪਰਮਾਤਮਾ ਹਰ ਜਗ੍ਹਾ ਹੈ ਉਹਦੇ ਚਰਨ ਹਰ ਜਗ੍ਹਾ ਹੈ ਉਹਨੂੰ ਫੀਲ ਕਰੀਏ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕਿਹਦੇ 'ਚ ਨਹੀਂ ਬੋਲਦਾ ਤੇ ਜਦੋਂ ਫਿਰ ਆਪਾਂ ਐਂ ਕਰਾਂਗੇ ਜਿੰਨੇ ਵੀਰ ਭਰਾ ਸਮਝਦੇ ਹੋ ਵੇਖਿਓ ਜਪ ਜੀਵਾਂ ਵੇਖਿਓ ਜਾਨ ਪੈਂਦੀ ਹੁਣ ਹੁਣ ਹੁਣ ਪੰਕਤੀਆਂ ਗਾ ਕੇ ਵੇਖੋ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਜੀਵੈ ਕੋਏ ਪਰਮਾਤਮਾ ਦੇ ਚਰਨ ਹਰ ਥਾਂ ਤੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਾਡੀ ਸੁਰਤ ਵਿੱਚ ਇਹ ਗੱਲ ਆ ਨਹੀਂ ਰਹੀ ਤਾਂ ਕਰਕੇ ਮਰੇ ਮਰੇ ਰਹਿੰਦੇ ਆ ਜੇ ਆ ਗਿਆ ਤੇ ਫਿਰ ਤੇ ਆਨੰਦ ਆ ਜਾਣਾ ਲੱਪੜੋ ਸੋ ਜੀਵਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ ਜਿਹੜਾ ਪਰਮਾਤਮਾ ਦੇ ਚਰਨ ਹਰ ਜਗ੍ਹਾ ਸਮਝ ਕੇ ਜਿਉਂਦਾ ਹੈ ਨਾ ਉਹ ਹੈ ਕਹਿੰਦੇ ਜਿਉਂਦਾ ਬਾਕੀ ਤੇ ਨਾਨਕ ਅਵਰ ਨਾ ਜੀਵੇ ਅੱਗੇ ਸੁਣੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਬਸ ਪਤ ਹੈ ਹੀ ਸੱਚੇ ਸੱਚੇ ਬੰਦੇ ਦੀ ਪਤ ਹਰਾਮ ਹੈ ਖਾਣਾ ਖੂਣਾ ਜੋ ਵੀ ਰੱਬ ਨੂੰ ਭੁਲਾ ਕੇ ਹਰਾਮ ਹੈ ਕਾਹਦੀ ਜ਼ਿੰਦਗੀ ਅੱਗੇ ਵੀ ਪੰਕਤੀਆਂ ਸੁਣ ਕੇ ਵੇਖਿਓ ਜਿਹੜੇ ਬੰਦੇ ਪਰਮਾਤਮਾ ਦਾ ਰੰਗ ਜਿਨ੍ਹਾਂ ਨੂੰ ਨਹੀਂ ਚੜਿਆ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਜਿਨ੍ਹਾਂ ਪੱਲੇ ਨਹੀਂ ਉਹਨਾਂ ਦੀ ਬਾਬਤ ਕਹਿੰਦੇ ਜਿਹੜਾ ਬੰਦਾ ਪੁੱਠੇ ਕੰਮਾਂ ਵਿੱਚ ਪੈ ਜਾਂਦਾ ਹੈ ਸੁਣੋ राज रंग माल रंग रंग रता नचे नंग कहिंदे जी राज दा नशा है पैसे दा नशा है मस्त है पैसे दे विच राज विच पैसे विच ते कहिंदे रंग रता नचे नंग कहिंदे इहो जे बंदे ना ਇਨਾ ਇਨਾ ਚੀਜ਼ਾਂ ਚ ਮਸਤ ਹੋਏ ਰਹਿੰਦੇ ਐ ਕਹਿੰਦੇ ਬਸ਼ਰਮ ਹੋ ਗਈ ਸਾਰੀ ਜ਼ਿੰਦਗੀ ਕੱਢ ਦਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਹੁਣ ਤੁਸੀਂ ਗੱਲ ਕਰੋ ਵੇਖਿਓ ਇੱਧਰ ਵੇਖਿਓ ਪਿਆ ਆਪਾਂ ਕਿਸੇ ਧਰਮੀ ਬੰਦੇ ਨੂੰ ਮਿਲੋ ਕਈ ਸ਼੍ਰੋਮਣੀ ਕਮੇਟੀ ਦੇ ਬੰਦੇ ਐ ਸਾਰਿਆਂ ਨੂੰ ਨਹੀਂ ਚਲੋ ਕੁਛ ਵਿੱਚ ਇਦਾਂ ਦੇ ਹੋਣਗੇ ਚੰਗੇ ਪਰ ਕਈ ਬੰਦਿਆਂ ਨੂੰ ਐ ਜੇ ਜਦੋਂ ਗੱਲਾਂ ਕਰਾਂਗੇ ਆਪਾਂ ਕਈ ਬੰਦੇ ਇਦਾਂ ਦੇ ਵੀ ਤੂੰ ਤੇ ਯਾਰ ਮਾੜਾ ਮੋਟਾ ਬੋਲਿਆ ਕਰ ਕਈ ਕੁਝ ਗਲਤ ਹੋ ਹੀ ਜਾਂਦਾ ਹੈ ਤੂੰ ਤੇ ਬੋਲਿਆ ਕਰ ਪਰ ਉਹ ਬੰਦਾ ਮਾਇਆ ਤੇ ਮਾਇਆ ਦਾ ਨਾਚ ਨੱਚਦਾ ਹੈ ਮਾਇਆ ਜਿਵੇਂ ਨਚਾਉਂਦੀ ਹੈ ਉਵੇਂ ਨੱਚਦਾ ਹੈ ਫਸਿਆ ਹੋਇਆ ਹੈ ਉਸ ਵੇਲੇ ਫਿਰ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਕਹਿੰਦੇ ਬਸ਼ਰਮ ਜਿਹਾ ਹੋ ਕੇ ਸਾਰੀ ਜ਼ਿੰਦਗੀ ਕੱਢ ਦਿੰਦਾ ਨੰਗ ਮਤਲਬ ਬਸ਼ਰਮ ਹੋ ਕੇ ਬਸ਼ਰਮ ਜਿਹਾ ਹੋ ਕੇ ਇਦਾਂ ਤੁਸੀਂ ਵੇਖੋਗੇ ਬੰਦੇ ਅੱਖ ਅੱਖ ਚ ਅੱਖ ਨਹੀਂ ਮਿਲਾਉਣਗੇ ਬਾ ਕੋਈ ਨਹੀਂ ਜੀ ਐਂ ਚੱਲਦਾ ਜੀ ਚਲੋ ਤੁਹਾਨੂੰ ਪਤਾ ਹੀ ਹੈ ਜੀ ਫਿਰ ਐਂ ਹੱਥ ਜਿਹਾ ਫੜ ਨਹੀਂ ਤੁਹਾਨੂੰ ਤੇ ਪਤਾ ਹੀ ਹੈ ਜੀ ਪਤਾ ਹੀ ਹੈ ਤੁਹਾਨੂੰ ਢਕੇ ਚੁੱਪ ਹੀ ਰਹੋ ਜੀ ਬਸ ਪਤਾ ਹੀ ਹੈ ਜੀ ਐਂ ਕਹਿੰਦੇ ਸਾਰੇ ਬੰਦੇ ਜ਼ਿੰਦਗੀ ਲੰਘਾ ਦਿੰਦੇ ਟਾਈਮ ਜਿਹਾ ਪਾਸ ਕਰਦੇ ਆ ਪਤਾ ਹੈ ਵੀ ਜੇ ਬੋਲ ਪਏ ਕੁਰਸੀ ਜਾਊ ਜੇ ਬੋਲ ਪਏ ਅਹੁਦਾ ਚਲਿਆ ਜਾਣਾ ਜੇ ਬੋਲ ਪਏ ਆ ਅਮੀਰੀ ਨਹੀਂ ਰਹਿਣੀ ਜੇ ਬੋਲ ਪਏ ਪੈਸਾ ਨਹੀਂ ਰਹਿਣਾ ਤਾਂ ਕਰਕੇ ਨੰਗ ਜਿਹਾ ਬਸ਼ਰਮ ਜਿਹਾ ਹੋ ਕੇ ਐਂ ਟਾਈਮ ਜਿਹਾ ਪਾਸ ਕਰੀ ਜਾਂਦਾ ਐਂ ਟਾਈਮ ਜਿਹਾ ਪਾਸ ਕਰਦੇ ਆ ਜੀ ਬੜੇ ਬੰਦੇ ਕੀ ਖੱਟਿਆ ਫਿਰ ਹਾਂਜੀ ਨਾਨਕ ਠਗਿਆ ਮੁੱਠਾ ਜਾਏ ਵਿਣ ਨਾ ਵੇ ਪਤ ਗਿਆ ਗਵਾਏ ਕਹਿੰਦੇ ਠੱਗਿਆ ਜਾਂਦਾ ਬੰਦਾ ਆਪਣੀ ਪੱਤ ਗਵਾ ਕੇ ਚੱਲਿਆ ਜਾਂਦਾ ਇਹ ਤੂੰ ਅੱਗੇ ਬਚਨ ਹੈ ਗੁਰੂ ਨਾਨਕ ਪਾਤਸ਼ਾਹ ਦਾ ਕਿਆ ਖਾਧਾ ਹੈ ਕਿਆ ਪਹਿਨਦਾ ਹੋਏ ਕਹਿੰਦੇ ਕਿਆ ਤੇਰੇ ਖਾਣ ਦਾ ਤੇ ਕਿਆ ਤੇਰੇ ਪਹਿਨਣ ਦਾ ਫਾਇਦਾ ਜੇ ਪਰਮਾਤਮਾ ਨਾਲ ਜੁੜਿਆ ਨਹੀਂ ਸੱਚ ਤੇਰੇ ਪੱਲੇ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਆ ਤੇਰੇ ਖਾਣ ਦਾ ਕਿਆ ਤੇਰੇ ਪਹਿਨਣ ਦਾ ਅਰਥ ਹੈ ਜਿੰਨਾ ਮਰਜ਼ੀ ਖਾਈ ਪੀ ਵੀ ਚੱਲ ਜੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇਗਾ ਸਵਾਦ ਵੇਖੀ ਜ਼ਿੰਦਗੀ ਜਿਉਣ ਦਾ ਆਉਂਦਾ ਫਿਰ ਭਾਵੇਂ ਛੱਪਰੀ ਵੀ ਹੋਵੇ ਆਨੰਦ ਬੜਾ ਆਉਣਾ ਰਾਜਿਆਂ ਵਾਂਗੂ ਰਹੇਗਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਕ ਤਨ ਰੂਪਹੀਣ ਕਿਛ ਸਾਖ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨੇ ਜੇ ਪਰਮਾਤਮਾ ਦੀ ਹੋਂਦ ਪਰਮਾਤਮਾ ਦੇ ਚਰਨ ਮਨ ਵਿੱਚ ਵਸੇ ਹੋਏ ਹੋਣ ਪਰਮਾਤਮਾ ਦੇ ਚਰਨ ਬੰਦਾ ਸੁਰਤ ਕਰਕੇ ਹਰ ਜਗ੍ਹਾ ਫੜ ਕੇ ਰੱਖੇ ਰੱਬ ਦੇ ਚਰਨ ਪਏ ਫੀਲ ਕਰੇ ਤੀਰਥ ਵਾਂਗੂ ਰਵੇ ਹਰ ਜਗ੍ਹਾ ਫਿਰ ਤੇ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਉਹ ਤੇ ਰਾਜਿਆਂ ਵਾਂਗੂ ਵਿਚਰਦਾ ਹੈ ਰਾਜਿਆਂ ਵਾਂਗੂ ਹਰ ਨਾਮ ਮਨ ਭਿੰਨਾ ਸੋ ਜੀਵਿਆ ਜਿਨ ਮਨ ਵਸਿਆ ਸੋਇਆ ਤੇ ਜੇ ਰੱਬ ਅੰਦਰ ਵਸਿਆ ਨਹੀਂ ਲੋ ਸੁਣੋ ਕਿਆ ਕਿਆ ਖਾਦੇ ਕਿਆ ਪੈਂਦੇ ਹੋਏ ਜਾ ਮਾਨੋ ਨਾਹੀ ਸੱਚਾ ਸੋਏ ਅੱਗੇ ਸੁਣ ਲਓ ਸਿੱਧੇ ਅਰਥ ਨੇ ਕਰਨ ਦੀ ਲੋੜ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਮੈਦਾ ਕਿਆ ਮਾਸ ਖਾਈ ਚੱਲ ਗਿਆ ਕੀ ਅਰਥ ਹੈ ਇਹਨਾਂ ਗੱਲਾਂ ਦਾ ਮੈਂ ਆਹ ਬੜਾ ਖਾਧਾ ਚਸਕੇ ਲੈ ਕੇ ਮਾਸ ਖਾਈ ਚੱਲ ਚਸਕੇ ਲੈ ਕੇ ਘਿਓ ਗੁੜ ਖਾਈ ਚੱਲ ਚਸਕੇ ਲੈ ਕੇ ਮੈਦੇ ਤੋਂ ਬਣੀਆਂ ਚੀਜ਼ਾਂ ਖਾਈ ਚੱਲ ਫਿਰ ਸੁਣਿਓ ਬੈਕ ਤੋਂ ਮੰਗਦੀ ਫਿਰ ਸ਼ੁਰੂ ਤੋਂ ਦੁਬਾਰਾ ਪੜ੍ਹੋ ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਖਾਂਦਾ ਪਹਿਨਦਾ ਤੇ ਔਰੰਗਜ਼ੇਬ ਵੀ ਬਥੇਰਾ ਕੁਝ ਹੋਏਗਾ ਖਾਂਦਾ ਪਹਿਨਦਾ ਔਰੰਗਜ਼ੇਬ ਕਿਤੇ ਜ਼ਿਆਦਾ ਹੋਣਾ ਬਾਬਰ ਗੁਰੂ ਨਾਨਕ ਪਾਤਸ਼ਾਹ ਤੋਂ ਕਿਤੇ ਜ਼ਿਆਦਾ ਮਾਰਾ ਤੇ ਰੁੱਖੀ ਮਿੱਸੀ ਖਾਂਦੇ ਰਹੇ ਐ ਗੇਰੂਏ ਜੇ ਰੰਗ ਦੇ ਕੱਪੜੇ ਪਾ ਕੇ ਰੱਖੇ ਸਾਰੀ ਜ਼ਿੰਦਗੀ ਐਦਾਂ ਹੀ ਕੱਢਤੀ ਸਾਰੀ ਜ਼ਿੰਦਗੀ ਫਕੀਰੀ ਚ ਖਾਣ ਪੀਣ ਵਾਲੇ ਤੇ ਬਥੇਰੇ ਹੁੰਦੇ ਆ ਭਾਈ ਪਰ ਜੇ ਸੱਚਾ ਜਾਦ ਨਹੀਂ ਫੇ ਉਹਦੇ ਚਰਨ ਹਰ ਜਗ੍ਹਾ ਫੀਲ ਨਹੀਂ ਕਰਦਾ ਅਹਿਸਾਸ ਹੀ ਨਹੀਂ ਉਹਦੇ ਚਰਨਾਂ ਦਾ ਰੱਬ ਦੀ ਹੋਂਦ ਦਾ ਜੇ ਮਨ ਨੂੰ ਅਹਿਸਾਸ ਹੀ ਨਹੀਂ ਕਿਆ ਤੇਰੇ ਖਾਣ ਦਾ ਤੇ ਪਹਿਨਣ ਦਾ ਫਾਇਦਾ ਹੈ ਫਿਰ ਸੁਣੋ ਬੈਕ ਤੋਂ ਕਿਆ ਖਾਦੇ ਕਿਆ ਪੈਦਾ ਹੋਏ ਜਾਂ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੈ ਭੋਗ ਬਿਲਾ ਤੇਰੇ ਭੋਗ ਬਲਾਸਾਂ ਨੇ ਕੀ ਸਵਾਰਨਾ ਤੇਰਾ ਉਹ ਰਸ ਤੇ ਉਹ ਜਿਹੜਾ ਰਸ ਸੀ ਉਹ ਤੇ ਰਹਿ ਗਿਆ ਬਣ ਗਿਆ ਇਹਦੇ ਅੰਦਰਲਾ ਤੇ ਜਾਗਿਆ ਹੀ ਨਾ ਕੁੱਤਾ ਨਹੀਂ ਜਾਗ ਸਕਦਾ ਕੁੱਤੇ ਨੂੰ ਨਹੀਂ ਪਤਾ ਰੱਬ ਦੀ ਹੋਂਦ ਹਰ ਜਗ੍ਹਾ ਹੈ ਉਹ ਤੇ ਫਰਜ਼ ਨਿਭਾਉਂਦਾ ਆਪਣਾ ਜਿੱਦਾਂ ਦਾ ਬਣਾਇਆ ਪੰਛੀਆਂ ਨੂੰ ਨਹੀਂ ਪਤਾ ਇਹ ਤੇ ਬੰਦਾ ਹੈ ਐਡੇ ਵੱਡੇ ਵਿਰਾਟ ਦੇ ਨਾਲ ਜਿਹੜਾ ਹਰ ਪਾਸੇ ਹਾਜ਼ਰ ਹੈ ਉਹਦੇ ਨਾਲ ਜੁੜ ਕੇ ਕਿੱਡਾ ਵੱਡਾ ਹੋ ਸਕਦਾ ਹੈ ਅੰਦਰੋਂ ਉਹ ਕਿੰਨਾ ਰਸ ਲੈ ਸਕਦਾ ਹੈ ਜੋ ਇਹਨੂੰ ਰਸ ਆਉਣਾ ਉਹ ਤੇ ਇਹੀ ਜਾਣਦਾ ਨਾ ਫਿਰ ਤੇ ਜੇ ਉਹਦੇ ਨਾਲ ਟੁੱਟੇ ਰਹੇ ਕਰਦੇ ਰਹੇ ਭੋਗ ਬਲਾਸ ਕਿਆ ਖੱਟਿਆ ਭਾਈ ਕੁਛ ਨਹੀਂ ਖੱਟਿਆ ਸੁਣੋ ਅੱਗੇ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਢੋਲ ਵਿਣਾ ਸਭ ਕੁਛ ਬਣਾ ਸਮਾਉਣ ਵਾਲਾ ਆ ਲਸ਼ਕਰ ਹੋਵੇ ਪਹਿਰੇ ਤੇ ਖੜੇ ਬਾਡੀਗਾਰਡ ਬੰਦੇ ਜੋ ਮਰਜ਼ੀ ਹੋਵੇ ਰੱਬ ਜੇ ਯਾਦ ਨਹੀਂ ਫਿਰ ਸਭ ਕੁਝ ਹੀ ਬੇਅਰਥ ਹੈ ਪਰ ਜੇ ਪਰਮਾਤਮਾ ਯਾਦ ਹੈ ਫਿਰ ਮੈਦਾ ਫਿਰ ਘਿਓ ਫਿਰ ਗੁੜ ਫਿਰ ਕੱਪੜੇ ਫਿਰ ਹਰ ਚੀਜ਼ ਜਿਹੜੀ ਹੈ ਉਹ ਸੋਹਣੀ ਲੱਗਦੀ ਹੈ ਨਾਮ ਹੀ ਹੋਏਗਾ ਕੁਝ ਕੰਡੇ ਵੀ ਵਧੀਆ ਲੱਗਣਗੇ ਫਿਰ ਤਵੀਆਂ ਤੇ ਉੱਤੇ ਵੀ ਬੈਠਿਆ ਜਾ ਸਕਦਾ ਫਿਰ ਚਰਖੜੀਆਂ ਵੀ ਮਾੜੀਆਂ ਨਹੀਂ ਲੱਗਦੀਆਂ ਗੱਲ ਹੈ ਕਿ ਪਰਮਾਤਮਾ ਜਿਨ੍ਹਾਂ ਨੂੰ ਹਾਜ਼ਰ ਨਾਜ਼ਰ ਫੀਲ ਹੁੰਦਾ ਹੈ ਮਹਿਸੂਸ ਹੁੰਦਾ ਹੈ ਮੈਂ ਫਿਰ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਸਿੱਖਾਂ ਦਾ ਸਿੱਖਾਂ ਸਿੱਖ ਜਿਹੜੀ ਸਿੱਖ ਕੌਮ ਹੈ ਸਾਨੂੰ ਸਾਡੇ ਗੁਰੂ ਨੇ ਦੇਹ ਨਾਲ ਜੋੜਿਆ ਕਿ ਅਕਾਲ ਪੁਰਖ ਨਾਲ ਤੇ ਅਕਾਲ ਪੁਰਖ ਹਰ ਜਗ੍ਹਾ ਹੈ ਕਿ ਨਹੀਂ ਉਹਦੇ ਚਰਨ ਹਰ ਜਗ੍ਹਾ ਹੈ ਕਿ ਨਹੀਂ ਫਿਰ ਤੀਰਥ ਹਰ ਜਗ੍ਹਾ ਹੈ ਕਿ ਨਹੀਂ ਫਿਰ ਆਪਾਂ ਕਿਉਂ ਤੀਰਥ ਤੋਂ ਬਾਹਰ ਤੁਰੇ ਫਿਰਦੇ ਹਾਂ ਸਾਡੇ ਇਹ ਗੱਲ ਕਦੋਂ ਦਿਮਾਗ 'ਚ ਵੜੇਗੀ ਇਹ ਜੱਗ ਸੱਚੇ ਕੀ ਹੈ ਕੋਠੜੀ ਕਦੋਂ ਮੰਨਾਂਗੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਵਿੱਚ ਵਾਸ ਉਹ ਤਾਂ ਰੱਬ ਦਾ ਕਦੋਂ ਮੰਨਾਂਗੇ ਸਾਰੇ ਥਾਵਾਂ ਤੇ ਤੀਰਥ ਵਾਲੀ ਫੀਲਿੰਗ ਕਦੋਂ ਆਊ ਉਹ ਜਿਹੜਾ ਵਿਰਾਗ ਜਿਹਾ ਜਿਹੜਾ ਰਸ ਜਿਹਾ ਆਉਂਦਾ ਹੈ ਉਹ ਹਰ ਜਗ੍ਹਾ ਕਦੋਂ ਆਉਣ ਲੱਗੇਗਾ ਇੰਨੀ ਗੱਲ ਤੇ ਸੁਣਨ ਨੂੰ ਤਿਆਰ ਨਹੀਂ ਅਗਲਾ ਆ ਜਿਹੜੀ ਗੱਲ ਮੈਂ ਕਹੀ ਹੈ ਸੁਣਦਾ ਕਿੱਥੇ ਅਗਲਾ ਪਰ ਦੱਸੋ ਇਹ ਗੁਰਮਤ ਦੀ ਗੁਰਮਤ ਨਹੀਂ ਹੈ ਗੁਰੂ ਸਾਹਿਬ ਸਾਨੂੰ ਪਰਮਾਤਮਾ ਨਾਲ ਨਹੀਂ ਜੋੜਦੇ ਇੱਕ ਰੱਬ ਨਾਲ ਜੋੜਦੇ ਆ ਤੇ ਵੇਖੋ ਪਿਆਰਿਓ ਇਸ ਰਾਹ ਤੇ ਤੁਰ ਕੇ ਇੱਕ ਵਾਰੀ ਪਰਮਾਤਮਾ ਨਾਲ ਜਦੋਂ ਕਨੈਕਸ਼ਨ ਹੋ ਗਿਆ ਫਿਰ ਵੇਖੋ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਏਗਾ ਸੋ ਇਸ ਕਰਕੇ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ ਤੇਰੀ ਲੜਾਈ ਤੇਰੇ ਨਾਲ ਹੈ ਆਤਮ ਜਿਣਾ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਪਰਮਾਤਮਾ ਜਿਹਦੇ ਨਾਲ ਹੋਵੇ ਰੱਬ ਸਤਿਗੁਰੂ ਜਿਹਦੇ ਨਾਲ ਹੈ ਪੂਰਾ ਸਤਿਗੁਰੂ ਜਿਹਦੇ ਨਾਲ ਹੈ ਉਹ ਫਿਰ ਜਿੱਤ ਸਕਦਾ ਹੈ ਇਹ ਲੜਾਈ ਆ ਜਿਹੜੇ ਕੋਈ ਵਕਾਰ ਹਾਵੀ ਨਹੀਂ ਹੋ ਸਕਦੇ ਫਿਰ ਕੋਈ ਲੋਭ ਲਾਲਚ ਨਹੀਂ ਜੀ ਆਉਣਾ ਫਿਰ ਬੰਦਾ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਹੋ ਸਕਦਾ ਹੈ ਹਰ ਕੁਰਬਾਨੀ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਵੇਖਿਓ ਪਿਆਰਿਓ ਸੁਣਿਓ ਦੋ ਤਰ੍ਹਾਂ ਦੇ ਮਹੰਤ ਹੋਏ ਐ ਕਿਸੇ ਵੇਲੇ ਮਹੰਤ ਸ਼ਬਦ ਬੜਾ ਸਤਿਕਾਰਯੋਗ ਸੀ ਪਰ ਮਹੰਤਾਂ ਦੇ ਕੁਕਰਮਾਂ ਨੇ ਮਹੰਤ ਸਾਰੇ ਬਦਨਾਮ ਕਰਤੇ ਜਿਵੇਂ ਮਸੰਦ ਸ਼ਬਦ ਜਿਹੜਾ ਸੀ ਬੜਾ ਸਤਿਕਾਰਯੋਗ ਸੀ ਪਰ ਮਸੰਦਾਂ ਦੀਆਂ ਮਾੜੀਆਂ ਕਰਤੂਤਾਂ ਨੇ ਮਸੰਦ ਸ਼ਬਦ ਜਿਹੜਾ ਹੈ ਬੋਲੋ ਪਿਆਰਿਓ ਬਦਨਾਮ ਕਰਤਾ। ਮਹੰਤ ਸ਼ਬਦ ਬਹੁਤ ਸਤਿਕਾਰਯੋਗ ਸੀ ਪਰ ਮਹੰਤ ਸ਼ਬਦ ਵੀ ਮਹੰਤਾਂ ਦੀਆਂ ਮਾੜੀਆਂ ਕਰਤੂਤਾਂ ਨੇ ਬਦਨਾਮ ਕਰਤਾ। ਸੰਤ ਸ਼ਬਦ ਬਹੁਤ ਸਤਿਕਾਰਯੋਗ ਸੀ ਪਰ ਸੰਤਾਂ ਦੀਆਂ ਮਾੜੀਆਂ ਕਰਤੂਤਾਂ ਨੇ ਸੰਤ ਸ਼ਬਦ ਵੀ ਬਦਨਾਮ ਕਰਤਾ। ਜਥੇਦਾਰ ਸ਼ਬਦ ਬਹੁਤ ਸਤਿਕਾਰਯੋਗ ਸੀ ਪਰ ਜਿਵੇਂ ਅੱਜ ਕੱਲ੍ਹ ਵਾਲੇ ਕਰਦੇ ਫਿਰਦੇ ਐ ਇਹਨਾਂ ਨੇ ਜਥੇਦਾਰ ਸ਼ਬਦ ਵੀ ਬਦਨਾਮ ਕਰ ਦੇਣਾ ਹੈ। ਹੋ ਗਿਆ, ਹਾਲਾਤ ਇਦਾਂ ਦੇ ਪੈਦਾ ਹੋ ਗਏ। ਪਰ ਇੱਕ ਉਹ ਨੇ ਜਿਹੜੇ ਆਪਣੇ ਆਪ ਨੂੰ ਜਿੱਤਦੇ ਐ, ਸੱਚ ਦੇ ਦੀਵੇ ਵਿੱਚ ਬੱਤੀ ਬਣ ਕੇ ਆਪਣੇ ਆਪ ਨੂੰ ਮਚਾ ਦਿੰਦੇ ਐ, ਆਪਣੇ ਆਪ ਨੂੰ ਗਾਲਦੇ ਐ, ਆਤਮ ਜਿਣੇ ਆਪਣੇ ਆਪ ਨੂੰ ਜਿੱਤਦੇ ਐ, ਆਪਣੇ ਆਪ ਨਾਲ ਮੋਰਚਾ ਲਾਉਂਦੇ ਐ, ਵਿਕਾਰਾਂ ਵਿੱਚ ਡੁੱਬਦੇ ਨਹੀਂ, ਡੋਲਦੇ ਨਹੀਂ। ਸਤਿਗੁਰੂ ਦਾ ਸੱਚਾ ਗਿਆਨ ਉਹਨਾਂ ਦੇ ਕੰਮ ਆਉਂਦਾ ਹੈ। ਦੋ ਤਰ੍ਹਾਂ ਦੇ ਵੇਖੋ ਪਿਆਰਿਓ, ਮਸੰਦਾਂ ਵਿੱਚ ਚੰਗੇ ਵੀ ਸੀ ਤੇ ਮਾੜੇ ਵੀ ਸੀ, ਪਰ ਮਾੜੇ ਬਹੁਤੇ ਹੋਣ ਕਰਕੇ ਮਸੰਦ ਸਾਰੇ ਬਦਨਾਮ ਹੋਏ। ਮਹੰਤਾਂ ਦੇ ਵਿੱਚ ਚੰਗੇ ਵੀ ਸੀ ਤੇ ਮਾੜੇ ਵੀ ਸੀ, ਪਰ ਬਹੁਤੇ ਮਾੜੇ ਹੋਣ ਕਰਕੇ ਚੰਗੇ ਵੀ ਕਈ ਬਦਨਾਮ ਹੋ ਗਏ। ਦੋ ਸਾਕੇ ਪੜ੍ਹੋ, ਸਾਡੇ ਸਿੱਖਾਂ ਦੇ ਵਿੱਚ ਦੋ ਸਾਕੇ ਬੜੇ ਸਾਰੇ ਜਾਣਦੇ ਆ ਆਪਾਂ। ਇੱਕ ਸਾਕਾ ਨਨਕਾਣਾ ਸਾਹਿਬ ਦਾ ਤੇ ਇੱਕ ਸਾਕਾ ਪੰਜਾ ਸਾਹਿਬ ਦਾ। ਦੋ ਸਾਕੇ ਵੇਖੋ, ਨਨਕਾਣਾ ਸਾਹਿਬ ਦਾ ਸਾਕਾ ਵਰਤਾਉਣ ਵਾਲਾ ਜਿਹੜਾ ਹੈ ਨਾ ਬੰਦਾ, ਨਨਕਾਣਾ ਸਾਹਿਬ ਸਿੰਘਾਂ ਨੂੰ ਸ਼ਹੀਦ ਕਰਨ ਵਾਲਾ, ਗੋਲੀਆਂ ਚਲਾਉਣ ਵਾਲਾ, ਉਹ ਸਾਕਾ ਕਰਨ ਵਾਲਾ ਨਰੈਣੂ ਮਹੰਤ ਹੈ, ਨਰੈਣ ਦਾਸ ਮਹੰਤ। ਉਹਨੇ ਇਹ ਸਾਰਾ ਕਾਰਾ ਕੀਤਾ। ਹੁਣ ਉਹ ਸਾਕਾ ਕਰਨ ਵਾਲਾ ਮਹੰਤ ਹੈ, ਇਹ ਨਰੈਣੂ ਹੈ ਜਿਹਨੇ ਨਨਕਾਣਾ ਸਾਹਿਬ ਦਾ ਸਾਕਾ ਵਰਤਾਇਆ ਹੈ। ਪਰ ਦੂਜੇ ਪਾਸੇ ਪੰਜਾ ਸਾਹਿਬ ਦਾ ਸਾਕਾ, ਦੋ ਸਾਕੇ, ਇੱਕ ਨਨਕਾਣੇ ਦਾ ਇੱਕ ਪੰਜੇ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ ਪੜ੍ਹ ਕੇ ਵੇਖੋ, ਉੱਥੇ ਸਾਰਿਆਂ ਤੋਂ ਅੱਗੇ ਮਰਨ ਵਾਲੇ ਜਿਹੜੇ ਹੈ, ਸਾਰਿਆਂ ਤੋਂ ਅੱਗੇ ਟ੍ਰੇਨ ਵਿੱਚ ਅੱਗੇ ਆਉਣ ਵਾਲਾ ਉਹ ਵੀ ਮਹੰਤ ਹੈ। ਕੇਸਗੜ੍ਹ ਸਾਹਿਬ ਦਾ ਮਹੰਤ, ਇੱਕ ਮਹੰਤ ਨਨਕਾਣਾ ਸਾਹਿਬ ਦਾ ਤੇ ਇੱਕ ਮਹੰਤ ਕੇਸਗੜ੍ਹ ਸਾਹਿਬ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸੱਚਾ ਵੀ ਹੈ, ਇੱਕ ਨਕਲੀ ਹੈ, ਪਰ ਇੱਕ ਮੱਝ ਲਿਬੜੀ ਹੋਵੇ ਸਾਰਿਆਂ ਨੂੰ ਲਵੇੜ ਦਿੰਦੀ ਹੈ। ਮਾੜਾ ਜਿਹਾ ਸੱਚਾ ਬੰਦਾ ਹੋਵੇ ਉਹਨੂੰ ਤੇ ਅਗਲਾ ਬੋਲਣ ਹੀ ਨਹੀਂ ਦਿੰਦਾ। ਆ ਜਥੇਦਾਰ ਜਿੰਨੇ ਵੀ ਨੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਜਥੇਦਾਰ ਸੱਚ ਬੋਲੂ, ਲਾ ਕੇ ਪਰੇ ਮਾਰਨਗੇ, ਕਹਿੰਦੇ ਚੱਲ ਪਰੇ ਹੁਣ ਤੂੰ ਸਾਡੇ ਕੰਮ ਤੇ ਹੀ ਨਹੀਂ ਰਿਹਾ ਕਿਉਂਕਿ ਸੱਚ ਸੱਚ ਬੋਲਣ ਲੱਗ ਪਿਆ ਤੂੰ। ਜੇ ਜਥੇਦਾਰ ਸੱਚ ਦੱਸ ਦਵੇ ਵੀ ਜਥੇਦਾਰ ਐਂ ਕਹਿ ਦੇ ਵੀ ਮੇਰੇ ਤੋਂ ਸਰਸੇ ਵਾਲੇ ਵਾਲੀ ਮਾਫੀ ਧੱਕੇ ਨਾਲ ਮੰਗਵਾਈ ਸੀ ਅਸੀਂ ਤੇ ਧੱਕੇ ਨਾਲ, ਹੁਣ ਜਿਵੇਂ ਜਥੇਦਾਰ ਗੁਰਮੁਖ ਸਿੰਘ ਨੇ ਪੰਜ ਪਿਆਰਿਆਂ ਤੋਂ ਮਾਫੀ ਨਹੀਂ ਮੰਗੀ, ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਐ, ਜਥੇਦਾਰ ਦਮਦਮਾ ਸਾਹਿਬ ਦੇ ਜਿਹੜੇ ਰਹੇ ਐ ਉਹਨਾਂ ਨੇ ਮਾਫੀ ਮੰਗੀ ਐ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਕਿ ਜੋ ਹੋਇਆ ਗਲਤ ਹੋਇਆ। ਜਥੇਦਾਰ ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਸੀ, ਜਦੋਂ ਜ਼ਮੀਰ ਜਾਗਦੀ ਹੈ ਕਿਸੇ ਦੀ ਵੀ ਉਹਦੀ ਚੱਕ ਕੇ ਪਰੇ ਲੈ ਜਾਣਗੇ। ਤੇ ਸਿੱਖ ਕੌਮ ਨੂੰ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਲੋੜ ਹੈ, ਮਰੀਆਂ ਜ਼ਮੀਰਾਂ ਵਾਲਿਆਂ ਦੀ ਨਹੀਂ। ਜਿਸ ਦਿਨ ਰਣਜੀਤ ਸਿੰਘ ਹੋਣਾ ਦੀ ਜ਼ਮੀਰ ਜਾਗੀ ਹੈ, ਜਾਗੀ ਜ਼ਮੀਰ ਵਾਲੇ ਬੰਦੇ ਹੈ ਤੇ ਉਹਨਾਂ ਨੂੰ ਚੱਕ ਕੇ ਪਰੇ ਸਿੱਟ ਦੇਣਗੇ। ਜਿਹਦਨ ਆਨੰਦਗੜ੍ਹ ਦੀ ਜ਼ਮੀਰ ਜਾਗੀ ਸੀ ਉਹਦਾ ਆਨੰਦਗੜ੍ਹ ਲਾ ਕੇ ਪਰੇ ਕਰਤਾ, ਕਹਿੰਦੇ ਚੱਲ ਪਰੇ। ਜਿਹਦਨ ਗੁਰਮੁਖ ਸਿੰਘ ਦੀ ਜ਼ਮੀਰ ਜਾਗ ਪਈ, ਕਹਿੰਦੇ ਚੱਲ ਫਿਰ ਹੁਣ ਦਮਦਮਾ ਸਾਹਿਬ ਤੋਂ ਹਟਾ ਕੇ ਉਹ ਪਤਾ ਨਹੀਂ ਕਿੱਥੇ ਭੇਜਿਆ, ਹਰਿਆਣੇ ਵਿੱਚ। ਜਿੱਦਣ ਜ਼ਮੀਰ ਜਾਗ ਪੈਂਦੀ ਹੈ ਉਦਾਂ ਹੀ ਪੰਗਾ ਪੈ ਜਾਂਦਾ ਹੈ। ਆਖੋ ਸਤਨਾਮ। ਤੇ ਜਾਗੇਗੀ ਕਿਵੇਂ ਜ਼ਮੀਰ? ਕਹੀ ਤੇ ਜਾਂਦੇ ਹਾਂ ਵੀ ਕੌਮ ਦੇ ਵਿੱਚ ਸਿੱਖਾਂ ਦੀ ਜ਼ਮੀਰ ਜਾਗੇ, ਇਹੋ ਜਿਹੇ ਬੰਦੇ ਮਾਡਲ ਬਣ, ਜੇ ਜ਼ਮੀਰ ਜਾਗੇ ਵਾਲੇ ਦੀ ਕਦਰ ਕਰਾਂਗੇ ਫਿਰ ਆਪੇ ਗੱਲ ਅੱਗੇ ਤੁਰੇ। ਪਰ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ, ਜ਼ਮੀਰ ਟਾਈਮ ਤੇ ਜਾਗੇ ਨਾ ਫਿਰ ਸਵਾਦ ਜ਼ਿਆਦਾ ਦਿੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਦਣ ਜਾਗੇ ਉਦਣ ਪਾ ਦੇ ਰੌਲਾ ਵੀ ਐਂ ਕਰਾਉਣ ਲੱਗਿਆ ਮੇਰੇ ਤੋਂ, ਆ ਧੱਕੇ ਨਾਲ ਕਰਾਉਣ ਲੱਗਿਆ ਸਾਈਨ ਇਹਦੇ ਤੇ। ਉਦਣ ਜਾਗੇ ਟਾਈਮ ਤੇ, ਅਗਲਾ ਲਾ ਕੇ ਪਰੇ ਸਿੱਟਦੇ ਮੁੜ ਕੇ ਫਿਰ ਸਾਰੇ ਭੇਤ ਦੱਸਦੇ ਆ ਜੀ ਤੁਹਾਨੂੰ ਐਂ ਕਰਿਆ ਇਹਨਾਂ ਨੇ ਸਾਡੇ ਨਾਲ ਐਂ ਕਰਿਆ ਉਹ ਫਿਰ ਸਵਾਦ ਨਹੀਂ ਰਹਿੰਦਾ ਉਹ ਤੇ ਉਦੋਂ ਜਿੱਦਣ ਹੋਣ ਲੱਗਿਆ ਸੀ ਉਦਣ ਫਿਰ ਸਵਾਦ ਆਉਂਦਾ ਫਿਰ ਗੱਲ ਬਣਦੀ ਸੋ ਇਸ ਕਰਕੇ ਸਾਰਾ ਸਿਸਟਮ ਹੀ ਸਾਡਾ ਕਰਪਟ ਹੋਇਆ ਪਿਆ ਹੈ ਚੰਗਾ ਆਫੀਸਰ ਇਲਾਕੇ ਵਿੱਚ ਆ ਜਾਏ ਨਾ ਜੇ ਕਿਤੇ ਵੱਡੀ ਨਾ ਲੈਂਦਾ ਹੋਵੇ ਪੈਸੇ ਨਾ ਲੈਂਦਾ ਹੋਵੇ ਤੇ ਆਪਣੇ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਹਿਣਗੇ ਤੇ ਪੈਸੇ ਨਹੀਂ ਲੈਂਦਾ ਮੈਂ ਤੇ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਮੈਂ ਚੱਲ ਫੜ ਲੈ ਪੈਸੇ ਲੈਂਦਾ ਹੀ ਨਹੀਂ ਬੰਦਾ ਹੀ ਬਹੁਤ ਖਰਾਬ ਹੈ ਉਹਨੂੰ ਐ ਕਹਿੰਦੇ ਆ ਸਾਡੇ ਸਾਰੇ ਜਿਹੜਾ ਬੰਦਾ ਨਾ ਰਿਸ਼ਵਤਾਂ ਲਵੇ ਜਿਹੜਾ ਕਹੇ ਮੈਂ ਹੱਕ ਸੱਚ ਦੀ ਕਮਾਈ ਕਰਨੀ ਹੈ ਉਹਨੂੰ ਸਗੋਂ ਮਾੜਾ ਕਿਹਾ ਜਾਂਦਾ ਹੈ ਇੱਕ ਟੀਚਰ ਵਧੀਆ ਡਿਊਟੀ ਕਰੇ ਸਰਕਾਰੀ ਹੋਵੇ ਸਕੂਲ ਇੱਕ ਟੀਚਰ ਵਧੀਆ ਡਿਊਟੀ ਕਰੇ ਬਾਕੀ ਦੇ ਸਾਰੇ ਕਹਿਣਗੇ ਵੀ ਕਿਉਂ ਆ ਕੇ 8 ਵਜੇ ਬਹਿ ਜਾਂਦਾ ਤੂੰ ਬਾਹਲਾ ਹੀ ਪੜਾਕੂ ਜ਼ਿਆਦਾ ਚੰਗਾ ਚੰਗਾ ਬਣਨੂੰ ਫਿਰਦਾ ਹੈ ਬਾਕੀ ਦੇ ਨਾਲ ਦੀ ਉਹਦਾ ਵਿਰੋਧ ਕਰਨ ਲੱਗ ਜਾਣਗੇ ਨਾਲ ਵਾਲੇ ਆਫੀਸਰ ਹੀ ਵਿਰੋਧ ਕਰਨਗੇ ਵੀ ਜੇ ਤੂੰ ਨਹੀਂ ਰਿਸ਼ਵਤ ਖਾਂਦਾ ਸਾਨੂੰ ਵੀ ਨਹੀਂ ਮਿਲਦੀ ਜੇ ਤੂੰ 4 ਵਜੇ ਤੱਕ ਪੜਾਏਗਾ ਸਾਨੂੰ ਵੀ ਪੜਾਉਣਾ ਪਊ ਤੇਰੇ ਕਰਕੇ ਜੇ ਤੂੰ ਰੋਜ਼ ਆਏਗਾ ਸਾਨੂੰ ਵੀ ਆਉਣਾ ਪਊ ਜੇ ਤੇਰਾ ਸਬਜੈਕਟ ਵਿੱਚ ਤੇਰੇ ਵਾਲੇ ਸਬਜੈਕਟ ਵਿੱਚ ਬੱਚਾ ਕੀ ਲੰਘ ਗਿਆ ਲੋਕੀ ਸਾਨੂੰ ਵੀ ਪੁੱਛਣਗੇ ਇਹ ਸਾਡਾ ਸੁਭਾਅ ਹੈ ਉਹ ਨਾਲ ਦੇ ਨੂੰ ਵੀ ਪਿੱਛੇ ਖਿੱਚਦੇ ਐ ਵੀ ਤੂੰ ਕਿਉਂ ਕਰਦਾ ਜੇ ਤੂੰ ਕਰਦਾ ਲੋਕੀ ਫਿਰ ਦੂਜੇ ਸਾਨੂੰ ਸਵਾਲ ਕਰਦੇ ਐ ਉਹ ਦੂਜੇ ਨੂੰ ਵੀ ਰੋਕਦੇ ਐ ਇਹ ਗੱਲਾਂ ਮੈਂ ਆਮ ਤੁਸੀਂ ਵੇਖਿਓ ਨਾ ਜਿਵੇਂ ਹੁਣ ਅਸੀਂ ਅਸਥਾਨ ਤੇ ਗੁਰਦੁਆਰੇ 'ਚ ਰਹਿੰਦੇ ਆ ਤੇ ਗੁਰਦੁਆਰੇ ਵਿੱਚ ਜੇ ਇੱਕ ਬੰਦਾ ਸਵੇਰੇ ਉੱਠ ਕੇ ਸੇਵਾ ਲੱਗ ਜੇ ਕਰਨ ਤੇ ਦੂਜਿਆਂ ਨੇ ਆਰਾਮ ਕਰਨਾ ਹੋਵੇ ਉਹਨੂੰ ਵੀ ਫਿਰ ਰੋਕਣ ਜਾਣਗੇ ਵੀ ਤੂੰ ਸਵੇਰੇ ਹੀ ਲੱਗ ਜਾਂਦਾ ਬਾਹਲਾ ਹੀ ਤੂੰ ਨੇੜੇ ਲੱਗਣਾ ਚਾਹੁੰਦਾ ਹੈ ਤੂੰ ਵੱਡਾ ਬਣਨਾ ਚਾਹੁੰਦਾ ਹੈ ਤੂੰ ਜ਼ਿਆਦਾ ਇਨਾਮਦਾਰੀ ਭਾਲਦਾ ਹੈ ਤੂੰ ਤੈਨੂੰ ਮਿਲ ਜੂ ਕੱਪ ਵੇਖਾਂਗੇ ਫਿਰ ਤੈਨੂੰ ਕੀ ਮਿਲੂ ਇੱਥੇ ਜਿਹੜਾ ਤੂੰ ਬਾਹਲਾ ਹੀ ਲੱਗ ਪੈਂਦਾ ਸੇਵਾ ਕਰਨ ਉਹ ਦੂਜੇ ਨੂੰ ਚਾਹੁੰਦੇ ਨੇ ਵੀ ਇਹ ਵੀ ਹਟੇ ਜੇ 5-4 ਬੰਦੇ ਕਈ ਲੈ ਕੇ ਕੰਮ ਕਰਨ ਲੱਗ ਜਾਣਗੇ ਉਹ ਦੂਜਿਆਂ ਨੂੰ ਹੁੰਦਾ ਵੀ ਯਾਰ ਇਹ ਕਰਦੇ ਨੇ ਇਹਨਾਂ ਕਰਕੇ ਸਾਨੂੰ ਵੀ ਕਿ ਪੁੱਛਣਗੇ ਵੀ ਤੁਸੀਂ ਨਹੀਂ ਕਰਦੇ ਉਹ ਫਿਰ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੂੰ ਹਟਾਇਆ ਜਾਵੇ ਇਹ ਸਾਡੇ ਵਰਗੇ ਹੋਣ ਇਹ ਵੀ ਸੁੱਤੇ ਰਹਿਣ ਸਾਰਾ ਦਿਨ ਕਹਿਣ ਵਾਲਾ ਹੀ ਨਾ ਕੋਈ ਹੋਵੇ ਇਹ ਸੁਭਾਅ ਹੈ ਸਾਡਾ ਇੱਕ ਮੱਝ ਲਿਬੜੀ ਆ ਸਾਰਿਆਂ ਨੂੰ ਕੋਸ਼ਿਸ਼ ਕਰਦੇ ਆ ਵੀ ਸਾਰੇ ਇੱਕੋ ਜਿਹੇ ਹੋ ਜਾਣ ਬੇਦਾਗ ਰਵੇ ਕੋਈ ਨਾ ਸਾਰੇ ਦਾਗੀ ਹੋਣ ਸਾਰੇ ਇੱਕੋ ਜਿਹੇ ਹੋਣ ਤੇ ਰਿਸ਼ਵਤਖੋਰ ਤੇ ਸਾਰੇ ਹੋਣ ਇਹ ਸੁਭਾਅ ਬਣ ਗਿਆ ਸਾਡੇ ਸਮਾਜ ਦਾ ਇਹ ਸੁਭਾਅ ਹੈ ਸਾਰਾ ਸਿਸਟਮ ਕਰਪਟ ਹੋਇਆ ਇਸ ਕਰਕੇ ਜਿਵੇਂ ਕਹਿੰਦੇ ਮੀਂਹ ਨਹੀਂ ਪਿਆ ਇੱਕ ਕਹਾਣੀ ਹੈ ਕਹਿੰਦੇ ਇੱਕ ਰਾਜਾ ਕਹਿੰਦਾ ਆਪਣੇ ਵਜ਼ੀਰ ਨੂੰ ਵੀ ਮੀਂਹ ਨਹੀਂ ਪੈਂਦਾ ਕੀ ਕਰੀਏ ਕਹਿੰਦੇ ਇੱਕ ਬਾਬੇ ਨੂੰ ਪੁੱਛ ਲਓ ਵੀ ਮੀਂਹ ਪੈ ਜੇ ਉਹ ਬਾਬੇ ਕੋਲ ਚਲੇ ਗਏ ਕਹਿੰਦੇ ਬਾਬਾ ਜੀ ਮੀਂਹ ਕਿਉਂ ਨਹੀਂ ਪੈਂਦਾ ਕਹਿੰਦੇ ਪੈਣਾ ਨਹੀਂ ਤੇ ਜੇ ਮੀਂਹ ਪੈ ਗਿਆ ਜਿਹੜਾ ਮੀਂਹ ਵਾਲਾ ਪਾਣੀ ਪੀਊ ਪਾਗਲ ਹੋ ਜੂ ਬਾਬਾ ਕਹਿੰਦਾ ਵੀ ਜੇ ਮੀਂਹ ਵਾਲਾ ਪਾਣੀ ਜਿਹਨੇ ਪੀਤਾ ਤੇ ਪਾਗਲ ਹੋ ਜੂ ਉਸ ਵੇਲੇ ਰਾਜਾ ਵਜ਼ੀਰ ਨੂੰ ਪੁੱਛਦਾ ਵੀ ਕੀ ਕਰੀਏ ਫਿਰ ਉਹ ਕਹਿੰਦਾ ਜੀ ਆਪਣੇ ਜੋਗਾ ਪਾਣੀ ਹੈ ਦੋਨਾਂ ਜੋਗਾ ਬਾਕੀ ਜਨਤਾ ਪੀਂਦੀ ਹੈ ਪੀ ਲੈਣ ਦਿਓ ਪਾਗਲ ਤੇ ਇਹ ਹੋਣਗੇ ਆਪਾਂ ਥੋੜਾ ਹੋਵਾਂਗੇ ਮੀਂਹ ਤੇ ਚੰਗਾ ਪੈ ਲੈਣ ਦਿਓ ਪਰ ਇਦਾਂ ਪਿਆਰਿਓ ਮੀਂਹ ਪੈਂਦਾ ਨਹੀਂ ਇਹ ਕਹਾਣੀ ਹੈ ਉਹ ਕਹਿੰਦੇ ਬਾਬੇ ਨੇ ਨਾ ਇਦਾਂ ਉਹ ਕਹਿੰਦੇ ਜੀ ਪਵਾ ਦਿਓ ਮੀਂਹ ਕਹਿੰਦੇ ਮੀਂਹ ਪੈ ਗਿਆ ਕਹਿੰਦੇ ਜਿਹੜਾ ਮੀਂਹ ਪੀਏ ਪਾਗਲ ਹੋ ਜੇ ਜਿਹੜਾ ਮੀਂਹ ਵਾਲਾ ਪਾਣੀ ਪੀਵੇ ਪਾਗਲ ਹੋ ਜੇ ਮੀਂਹ ਵਾਲਾ ਪਾਣੀ ਪੀਵੇ ਪਾਗਲ ਹੋ ਜੇ ਸਾਰੇ ਪਾਗਲ ਹੋ ਗਏ ਰਾਜਾ ਤੇ ਵਜ਼ੀਰ ਸਿਆਣੇ ਰਹਿ ਗਏ ਦੋ ਤੇ ਸਾਰੇ ਪਾਗਲਾਂ ਨੇ ਗੁਰਮਤਾ ਕਰ ਲਿਆ ਉਹ ਸਾਰੇ ਇਕੱਠੇ ਹੋ ਗਏ ਉਹ ਕਹਿੰਦੇ ਆਪਾਂ ਸਾਰੇ ਇੱਕੋ ਸੋਚਦੇ ਆ ਆ ਦੋ ਵੱਖਰੇ ਨੇ ਸਾਡੇ ਚ ਵੀ ਆਪਾਂ ਸਿਆਣੇ ਆ ਇਹ ਦੋਨੇ ਪਾਗਲ ਨੇ ਉਹਨਾਂ ਨੇ ਸਾਰੇ ਰਲ ਗਏ ਉਹ ਉਹਨਾਂ ਨੇ ਫਿਰ ਕੀਤਾ ਕੀ ਕਹਿੰਦੇ ਐ ਕਰੋ ਇਹ ਦੋ ਪਾਗਲ ਨੇ ਸਾਡੀ ਗੱਲ ਨਹੀਂ ਮੰਨਦੇ ਇਹਨਾਂ ਦੋਨਾਂ ਨੂੰ ਮਾਰੋ ਉਹ ਜਦੋਂ ਦੋਨਾਂ ਨੂੰ ਮਾਰਨ ਦੀ ਤਿਆਰੀ ਕਰ ਲਈ ਰਾਜਾ ਫਿਰ ਵਜ਼ੀਰ ਨੂੰ ਪੁੱਛਦਾ ਵੀ ਤੂੰ ਤੇ ਕਹਿੰਦਾ ਸੀ ਫਾਇਦਾ ਹੋਊਗਾ ਸਾਰੇ ਇੱਕੋ ਜਿਹੇ ਹੋ ਗਏ ਆਪਾਂ ਦੋਨੇ ਅੱਡ ਰਹਿ ਗਏ ਹੁਣ ਫਿਰ ਇਹ ਤੇ ਮਾਰ ਦੇਣਗੇ ਹੁਣ ਕੋਈ ਬਚਣ ਦਾ ਤਰੀਕਾ ਹੈ ਉਹ ਕਹਿੰਦਾ ਤਰੀਕਾ ਹੀ ਇੱਕ ਹੈ ਜੀ ਆਪਾਂ ਵੀ ਮੀਂਹ ਵਾਲਾ ਪਾਣੀ ਪੀ ਲਓ ਬਸ ਜਿਹੇ ਜੇ ਬੌਲੇ ਜੇ ਇਹ ਨੇ ਆਪਾਂ ਬਣ ਜਾਓ ਆ ਕਮਲੇ ਜਿਹੇ ਜੇ ਇਹ ਨੇ ਉਹੇ ਜੇ ਆਪਾਂ ਬਣ ਜਾਓ ਬਸ ਆ ਜਿੰਨੇ ਪ੍ਰਚਾਰਕ ਫਿਰਦੇ ਨੇ ਨਾ ਜਿਨ੍ਹਾਂ ਦਾ ਵਿਰੋਧ ਹੁੰਦਾ ਹੈ ਇਹਨਾਂ ਪ੍ਰਚਾਰਕਾਂ ਨੂੰ ਬੇਨਤੀ ਹੈ ਸਣੇ ਮੇਰੇ ਵੀ ਲੜੀਆਂ ਲੁੜੀਆਂ ਲਾਓ ਆਪੇ ਵਿਰੋਧ ਹੋਣ ਵੜ ਮੱਥੇ ਟਕਾਇਆ ਕਰ ਪਿੱਛੇ ਲਾ ਲੈ ਇੱਕ ਪਰਦਾ ਇੱਥੇ ਟੈਂਟ ਦੇ ਪਿੱਛੇ ਇੱਕ ਟੈਂਟ ਹੋਰ ਲਾ ਲੈ ਮੱਥਾ ਟਕਾ ਲੜੀਆਂ ਲਾ ਲੈ ਧਰਮ ਨੂੰ ਧੰਦਾ ਬਣਾ ਲੈ ਕਰ ਲੈ ਤੂੰ ਇਹ ਸਾਰਾ ਕੁਝ ਜਿੰਨੇ ਪ੍ਰਚਾਰਕਾਂ ਦਾ ਵਿਰੋਧ ਹੁੰਦਾ ਉਹਨਾਂ ਨੂੰ ਸਭ ਨੂੰ ਬੇਨਤੀ ਹੈ ਮੀਂਹ ਵਾਲਾ ਪਾਣੀ ਪੀ ਲਓ ਬਾਬੇ ਵਾਲਾ ਪਾਣੀ ਪੀ ਲਓ ਵਿਰੋਧ ਹੁਣ ਹਟ ਜਾਊ ਸਾਰਿਆਂ ਨੂੰ ਬੇਨਤੀ ਹੈ ਸਣੇ ਮੇਰੇ ਮੋਗੇ ਦੇ ਵਿੱਚ ਇੰਨੇ ਸਾਲਾਂ ਦਾ ਆਉਣਾ ਹੈ ਅੱਗੇ ਨਹੀਂ ਤੇਰਾ ਰਾਹ ਰੋਕਿਆ ਕਿਸੇ ਨੇ ਅੱਗੇ ਤੇਰਾ ਵਿਰੋਧ ਕਿਉਂ ਨਹੀਂ ਹੋਇਆ ਬਾਬਿਆਂ ਵਰਗਾ ਸੀ ਉਹਨਾਂ ਦੇ ਵਿੱਚ ਸੀ ਤੇ ਕੋਈ ਤੈਨੂੰ ਪ੍ਰੋਬਲਮ ਥੋੜੋ ਹੈ ਫਿਰ ਬਾਬਾ ਬਣ ਜਾ ਫਿਰ ਮੱਥੇ ਟਿਕਾਣ ਲੱਗ ਜਾ ਫਿਰ ਪਾਣੀ ਛੱਡ ਦੇ ਆਪੇ ਠੀਕ ਹੋ ਜੂ ਸਾਰਾ ਕੁਝ ਲੜੀਆਂ ਲਾਇਆ ਕਰ ਲੋਕਾਂ ਦੇ ਸਿਰਾਂ ਤੇ ਹੱਥ ਰੱਖਿਆ ਕਰ ਹਰੇਕ ਨੂੰ ਕਹੀ ਚੱਲ ਦਿਓ ਜੀ 5000 ਰੁਪਈਆ ਪਾਠ ਕਰੀਏ ਤੁਹਾਡਾ ਕਿਸੇ ਦਾ 11000 ਲੈ ਲੈ ਗਾਂ ਪਾਠੀਆਂ ਨੂੰ 2000 ਤੇ ਠੇਕੇ ਤੇ ਦੇ ਦੇ 11000 ਲੈ ਲੈ 2000 ਠੇਕੇ ਤੇ ਦੇ ਦੇ 9000 ਜੇਬ ਚ ਪਾ ਲਿਆ ਕਰ ਤਿੰਨ ਦਿਨਾਂ ਦੇ ਵਿੱਚ 10 ਪਾਠ ਰੱਖ ਕੇ ਲੱਖ ਰੁਪਈਆ ਸਿੱਧਾ ਹੀ ਕਮਾ ਲਿਆ ਕਰ ਬਸ ਫਿਰ ਆਪੀ ਹਟ ਜੂ ਮੀਂਹ ਵਾਲਾ ਪਾਣੀ ਪੀ ਲੈ ਮੀਂਹ ਵਾਲਾ ਪਾਣੀ ਪੀ ਲੈ ਸਾਰਿਆਂ ਸੁਣੋ ਬਈ ਸੁਣੋ ਸੁਣੋ ਪ੍ਰਚਾਰਕਾਂ ਸਾਰਿਆਂ ਨੂੰ ਪ੍ਰਚਾਰਕਾਂ ਨੂੰ ਬੇਨਤੀ ਹੈ ਜਿੰਨੇ ਗੁਰਮਤ ਦੀ ਗੱਲ ਕਰਦੇ ਹੋ ਸਾਰੇ ਮੀਂਹ ਵਾਲਾ ਪਾਣੀ ਪੀ ਲਓ ਫਿਰ ਕੋਈ ਪ੍ਰੋਬਲਮ ਨਹੀਂ ਆਉਣੀ ਤੇ ਜੇ ਨਹੀਂ ਮੀਂਹ ਵਾਲਾ ਪਾਣੀ ਪੀ ਕੇ ਇਹਨਾਂ 'ਚ ਰਲਣਾ ਫਿਰ ਚੇਤਾ ਰੱਖੋ ਫਿਰ ਆ ਰਿਹਾ ਸੀ ਸਾਰਾ ਹੀ ਸ਼ਹਿਰ ਡਾਂਗਾਂ ਚੱਕੀ ਦਾਤਰੀਆਂ ਚੱਕੀ ਕੋਈ ਕੁਹਾੜੇ ਚੱਕੀ ਆਉਂਦਾ ਕੋਈ ਬੰਦੂਕਾਂ ਚੱਕੀ ਆਊ ਫਿਰ ਤਿਆਰੀ ਕਰ ਲਓ ਛੱਡਣਾ ਨਹੀਂ ਇਹਨਾਂ ਨੇ ਤੁਹਾਨੂੰ ਬਾਹਲੇ ਸਿਆਣੇ ਜੇ ਨਾ ਬਣੋ ਆਖੋ ਸਤਨਾਮ ਹਾਂਜੀ ਬਾਹਲੇ ਸਿਆਣੇ ਜੇ ਨਾ ਬਣੋ ਅੱਡ ਅੱਡ ਜਾ ਤੁਰੇਗਾ ਤੂੰ ਫਿਰ ਜੇ ਫਿਰ ਨਾ ਬਾਹਲਾ ਆਪਣੇ ਆਪ ਨੂੰ ਕਹਿ ਰਿਹਾ ਮੈਂ ਸਾਰਿਆਂ ਨੂੰ ਵਿੱਚ ਹੀ ਮੈਂ ਆਪਣੇ ਆਪ ਨੂੰ ਕਹਿੰਦਾ ਵੀ ਬਾਹਲੇ ਫਿਰ ਗੱਲਾਂ ਜੀਆਂ ਵੱਡੀਆਂ ਵੱਡੀਆਂ ਨਾ ਕਰ ਫਿਰ ਤੇ ਐਂ ਹੋਊ ਤੇਰੇ ਐਂ ਹੋਊ ਸਾਡਾ ਸਿਸਟਮ ਐਦਾਂ ਦਾ ਕਰਪਟ ਹੋ ਗਿਆ ਸਾਰਾ ਕੁਝ ਸਮਾਜ ਵਿੱਚ ਕੋਈ ਬੰਦਾ ਵੱਖਰੀ ਗੱਲ ਕਰੇਗਾ ਉਹਦੇ ਮਗਰ ਪੈ ਜਾਣਗੇ ਲੈ ਇਹ ਜ਼ਿਆਦਾ ਸਿਆਣਾ ਜੰਮ ਪਿਆ ਮੈਂ ਤੁਹਾਨੂੰ ਦੱਸ ਕੇ ਹਟਿਆ ਅੱਗੇ ਗੱਲ ਵੀ ਜੇ ਕੋਈ ਬੰਦਾ ਸਾਡੇ ਆ ਜਥੇ ਦੇ ਵਿੱਚ ਜਿੰਨੇ ਆ ਸਿੰਘ ਬੈਠੇ ਤੁਹਾਡੇ ਆ ਇੱਥੇ ਬੈਠੇ ਆ ਸਟੇਜ ਤੋਂ ਅਸੀਂ ਰਾਤ ਨੂੰ ਪਰਮੇਸ਼ਰ ਦੁਆਰ ਜਾਈਏ 3 ਵਜੇ ਪਹੁੰਚ ਜੀਏ 3 ਵਜੇ ਅਸੀਂ ਸੌਂ ਜੀਏ ਇਹਨਾਂ ਵਿੱਚੋਂ ਜੇ ਇੱਕ ਬੰਦਾ 6 ਵਜੇ ਉੱਠ ਕੇ ਲੰਗਰ ਦੇ ਵਿੱਚ ਸੇਵਾ ਕਰੇ ਇੱਕ ਬੰਦਾ ਤੇ ਬਾਕੀ ਤੇ ਸੌਣਾ ਚਾਹੁੰਦੇ ਨੇ ਵੀ ਤੇ ਨੀਂਦ ਪੂਰੀ ਨਹੀਂ ਹੋਈ ਆਪਾਂ ਤੇ 11 ਵਜੇ ਉੱਠਾਂਗੇ ਸਾਰੀ ਰਾਤ ਥੱਕੇ ਪਏ ਆ ਉਹ ਫਿਰ ਪਤਾ ਕੀ ਕਰਨਗੇ ਉਹ ਭੱਜ ਕੇ ਜਾ ਕੇ ਉਹਨੂੰ ਕਹਿਣਗੇ ਵੜ ਜਾ ਬਿਸਤਰੇ 'ਚ ਤੇਰੇ ਕਰਕੇ ਸਾਨੂੰ ਵੀ ਜਾ ਬਛੇੜੇ ਐਂ ਹੋਊ ਵੀ ਤੂੰ ਤੜਕੇ ਹੀ ਲੱਗ ਜਾਂਦਾ ਲੈ ਕੇ ਕਹੀ ਤੇਰੇ ਕਰਕੇ ਅਸੀਂ ਸੁੱਤੇ ਦਿਸਦੇ ਆ ਤੇਰੇ ਕਰਕੇ ਅਸੀਂ ਸੁੱਤੇ ਦਿਸਦੇ ਆ ਤੇ ਜੇ ਤੂੰ ਵੀ ਸੌਂ ਜੇ ਸਾਡੇ ਨਾਲ ਫਿਰ ਪਤਾ ਹੀ ਨਹੀਂ ਲੱਗਣਾ ਇੱਕੋ ਜਿਹੀ ਆ ਫਿਰ ਹੁਣ ਅਗਲਾ ਪਤਾ ਐਂ ਕਹਿ ਦਿੰਦਾ ਯਾਰ ਜੇ ਉਹ ਬੰਦਾ ਕੰਮ ਕਰ ਸਕਦਾ ਹੈ ਤੇ ਤੈਨੂੰ ਮੌਤ ਪੈਂਦੀ ਉਹ ਵੀ ਤੇ ਤੇਰੇ ਨਾਲ ਹੀ ਆਇਆ ਸੀ ਰਾਤ ਐਂ ਪੰਗਾ ਪਉ ਵੀ ਤੇਰੇ ਨਾਲ ਨਹੀਂ ਸੀ ਆਇਆ ਉਹ ਤੁਹਾਡੇ ਇਕੱਠੇ ਹੀ ਸੁੱਤੇ ਹੋ ਤੁਸੀਂ ਉਹ ਇਕੱਲਾ ਲੱਗਿਆ ਪਿਆ 6 ਵਜੇ ਦਾ ਤੇਰੀ 11 ਵਜੇ ਤੱਕ ਨੀਂਦ ਹੀ ਨਹੀਂ ਪੂਰੀ ਹੋਈ ਉਹ ਕਿਵੇਂ ਉੱਠ ਪਿਆ ਪੰਗਾ ਉਦੋਂ ਪੈ ਜਾਣਾ ਵੀ ਜੇ ਇਹ ਵੀ ਸੌਂ ਜੇ ਫਿਰ ਕੋਈ ਸਵਾਲ ਨਹੀਂ ਕਰ ਸਕਦਾ ਸਾਰੇ ਹੀ ਥੱਕੇ ਹੋਏ ਆ ਜੀ ਆਰਾਮ ਕਰ ਰਹੇ ਆ ਜੀ ਫਿਰ ਐ ਹੋ ਜੀ ਹੁਣ ਪੰਗਾ ਜ਼ਿਆਦਾ ਪਤਾ ਬਾਬਿਆਂ ਨੂੰ ਕੀ ਪਿਆ ਉਹ ਜੇ ਢੱਡਰੀਆਂ ਵਾਲਾ ਸੰਤ ਤੋਂ ਭਾਈ ਬਣ ਸਕਦਾ ਤੇ ਤੁਹਾਨੂੰ ਕੀ ਮੌਤ ਪੈਂਦੀ ਹੈ ਆਖੋ ਸਤਨਾਮ ਆ ਪੰਗਾ ਹੈ ਆ ਜੱਬ ਛੇ ਵੀ ਜੇ ਇਹ ਭਾਈ ਬਣ ਸਕਦਾ ਤੇ ਤੁਹਾਨੂੰ ਕੀ ਪ੍ਰੋਬਲਮ ਪੈਂਦੀ ਹੈ ਉਦੋਂ ਫਿਰ ਮੇਰੇ ਵਰਗਾ ਬੰਦਾ ਜਿਹੜਾ ਕਹਿੰਦਾ ਨਾ ਵੀ ਮੈਂ ਲੱਗੂ ਮਾੜਾ ਜਿਹਾ ਉੱਠ ਕੇ ਸਵੇਰੇ ਹੀ ਉਹ ਖਿੱਚ ਕੇ ਕਹਿੰਦੇ ਸੌ ਜਾ ਟੇਕ ਕੇ ਤੂੰ ਆ ਜਾ ਉੱਥੇ ਹੀ ਮੁੜ ਕੇ ਬਸ ਇੰਨੀ ਪ੍ਰੋਬਲਮ ਹੈ ਹੋਰ ਕੋਈ ਗਲਤੀ ਨਹੀਂ ਸਾਰੇ ਦੀਵਾਨ ਸੁਣੋ ਬਹਿ ਕੇ ਗਲਤੀ ਹੋਈ ਦੱਸਿਓ ਕਿਤੇ ਗਲਤ ਬੋਲਿਆ ਦੱਸਿਓ ਮੈਨੂੰ ਸਾਰੀ ਗੱਲ ਧਿਆਨ ਨਾਲ ਪੂਰਾ ਪੂਰਾ ਦੀਵਾਨ ਸੁਣਿਓ ਕੱਟ ਵੱਟ ਕਰਕੇ ਨਹੀਂ ਇਹਨਾਂ ਦੇ ਕਲਿੱਪ ਕੱਟੇ ਹੋਏ ਨਹੀਂ ਪੂਰਾ ਪੂਰਾ ਦੀਵਾਨ ਸੁਣੋ ਬਹਿ ਕੇ ਫਿਰ ਪਤਾ ਲੱਗੂ ਹੁਣ ਆਓ ਜੋ ਗੱਲ ਕਰਦੇ ਸੀ ਆਪਾਂ ਜਾਗਣਾ ਪੈਣਾ ਹੈ ਜ਼ਮੀਰ ਜਗਾਓ ਜ਼ਮੀਰ ਸਵਾਦ ਫੇਰ ਆਉਂਦਾ ਹੈ ਉਹ ਹੁਣ ਵੇਖਿਓ ਮਹੰਤ ਨੇ ਦੋ ਇੱਕ ਮਹੰਤ ਉਹ ਹੈ ਜਿਹੜਾ ਨਨਕਾਣੇ ਦਾ ਸਾਰਾ ਕਾਂਡ ਕਰਾਉਂਦਾ ਹੈ ਨਨਕਾਣੇ ਵਿੱਚ ਸ਼ਹੀਦ ਕੀਤਾ ਜਿਹਨੇ ਗੋਲੀਆਂ ਚਲਵਾ ਕੇ ਗੁੰਡੇ ਰੱਖ ਕੇ ਗੁੰਡੇ ਨਨਕਾਣਾ ਸਾਹਿਬ ਵਿੱਚ ਗੁੰਡਾਗਰਦੀ ਕੀਤੀ ਜਿਹਨੇ ਧੱਕਾ ਕੀਤਾ ਬੇਦੋਸ਼ੀਆਂ ਉੱਤੇ ਗੋਲੀਆਂ ਚਲਾਈਆਂ ਪੈਰ ਧੋਣ ਵਾਲਾ ਚ ਬੱਚਾ ਪਾਣੀ ਨਾਲ ਭਰਿਆ ਹੋਇਆ ਹੁੰਦਾ ਸੀ ਖੂਨ ਨਾਲ ਭਰਿਆ ਗਿਆ ਚ ਬੱਚਾ ਖੂਨ ਨਾਲ ਭਰਿਆ ਗਿਆ ਇੰਨਾ ਖੂਨ ਵਹਾਇਆ ਗਿਆ ਜੰਡਾਂ ਨਾਲ ਬੰਨ ਬੰਨ ਕੇ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਸ਼ਹੀਦ ਹੋਏ ਕੋ ਕੋ ਕੇ ਸ਼ਹੀਦ ਕੀਤਾ ਗਿਆ ਇਹ ਇਹ ਕਾਂਡ ਕਰਨ ਵਾਲਾ ਨਨਕਾਣੇ ਦਾ ਮਹੰਤ ਨਰੈਣੂ ਇਹ ਨਰੈਣੂ ਮਹੰਤ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗੁਰੂ ਕੇ ਬਾਗ ਤੋਂ ਤੇ ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਟ੍ਰੇਨ ਇਹ ਹੈ ਪੰਜਾ ਸਾਹਿਬ ਦਾ ਸਾਕਾ ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਪੰਜਾ ਸਾਹਿਬ ਦਾ ਸਾਕਾ ਵਾਪਰਦਾ ਹੈ ਗੁਰੂ ਕੇ ਬਾਗ ਤੋਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਤੇ ਮਹੰਤ ਕਰਮ ਸਿੰਘ ਜਿਹੜਾ ਕੇਸਗੜ੍ਹ ਦਾ ਮਹੰਤ ਹੈ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸਰਦਾਰ ਪ੍ਰਤਾਪ ਸਿੰਘ ਨੂੰ ਪਤਾ ਲੱਗਾ ਬਈ ਸਿੰਘਾਂ ਨੂੰ ਲਜਾਇਆ ਜਾ ਰਿਹਾ ਯਾਰ ਕਈ ਦਿਨਾਂ ਦੇ ਭੁੱਖੇ ਐ ਫੜ ਕੇ ਗ੍ਰਿਫਤਾਰ ਕਰਕੇ ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਐ ਉਹ ਸੰਗਤ ਨੂੰ ਇਕੱਠੀ ਕੀਤੀ ਪੰਜਾ ਸਭ ਗੁਰਦੁਆਰੇ ਇਕੱਠੇ ਕਰ ਲਏ ਸਾਰੇ ਇਕੱਠੇ ਕਰਕੇ ਕਿਹਾ ਖਾਲਸਾ ਜੀ ਸਿੰਘਾਂ ਦੀ ਸੇਵਾ ਕਰੀਏ ਲੋੜਵੰਦ ਨੂੰ ਛਕਾਉਣਾ ਤੇ ਸੇਵਾ ਹੈ ਰੱਜਿਆਂ ਨੂੰ ਰਜਾਉਣਾ ਕੋਈ ਸੇਵਾ ਨਹੀਂ ਲੋੜਵੰਦ ਨੂੰ ਛਕਾਓ ਪ੍ਰਸ਼ਾਦਾ ਛਕਾਓ ਸੇਵਾ ਕਰੋ ਸਭ ਚੰਗਾ ਹੀ ਚੰਗਾ ਹੈ ਉਹ ਲੋੜਵੰਦ ਨੇ ਆਓ ਆਪਾਂ ਸੇਵਾ ਕਰੀਏ ਲਓ ਜੀ ਟ੍ਰੇਨ ਦੇ ਵਿੱਚ ਪ੍ਰਸ਼ਾਦਾ ਛਕਾਉਣ ਵਾਸਤੇ ਤਿਆਰ ਕਰ ਲਿਆ ਪ੍ਰਸ਼ਾਦਾ ਮੇਵੇ ਬਦਾਮ ਫਲ ਫਰੂਟ ਟੋਕਰੇ ਭਰ ਕੇ ਐਦਾਂ ਚੱਕ ਕੇ ਸਾਰੀਆਂ ਸੰਗਤਾਂ ਗੁਰਦੁਆਰਾ ਪੰਜਾ ਸਾਹਿਬ ਅਰਦਾਸ ਕਰਕੇ ਫਿਰ ਗਏ ਹਸਨ ਅਬਦਾਲ ਸਟੇਸ਼ਨ ਤੇ ਗਏ ਹਸਨ ਅਬਦਾਲ ਜਦੋਂ ਪਹੁੰਚੇ ਤੇ ਉੱਥੇ ਨਾ ਉਹ ਗੋਰੇ ਕਹਿੰਦੇ ਵੀ ਕਿੱਧਰ ਆਏ ਹੋ ਕਹਿੰਦੇ ਜੀ ਅਸੀਂ ਪ੍ਰਸ਼ਾਦਾ ਛਕਾਉਣਾ ਹੈ ਟ੍ਰੇਨ ਰੋਕੋ ਉਹ ਕਹਿੰਦੇ ਟ੍ਰੇਨ ਰੋਕੋ ਟ੍ਰੇਨ ਨਹੀਂ ਰੁਕਣੀ ਇੱਥੇ ਇਹ ਕਹਿੰਦੇ ਜੀ ਅਸੀਂ ਅਰਦਾਸ ਕਰਕੇ ਆਏ ਹਾਂ ਤੇ ਪ੍ਰਸ਼ਾਦਾ ਅਸੀਂ ਛਕਾਉਣਾ ਹੈ ਤੇ ਕਿਰਪਾ ਕਰਕੇ ਟ੍ਰੇਨ ਰੋਕੋ ਅਸੀਂ ਪ੍ਰਸ਼ਾਦਾ ਛਕਾਵਾਂਗੇ ਬਾਅਦ ਚ ਗੱਡੀ ਲੰਘ ਜੂ ਉਹ ਕਹਿੰਦੇ ਵੀ ਅਸੀਂ ਟ੍ਰੇਨ ਨਹੀਂ ਰੋਕਣੀ ਇਹ ਕਹਿੰਦੇ ਜੀ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਹੱਥ ਜੋੜ ਕੇ ਟ੍ਰੇਨ ਰੋਕੋ ਸਾਨੂੰ ਸੇਵਾ ਕਰ ਲੈਣ ਦਿਓ ਸਾਡਾ ਜੀ ਕਰਦਾ ਅਸੀਂ ਇਹਨਾਂ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਈਏ ਅਸੀਂ ਆਪ ਨਹੀਂ ਜੇਲ੍ਹਾਂ 'ਚ ਜਾ ਸਕੇ ਘੱਟ ਤੋਂ ਘੱਟ ਇੰਨਾ ਕੁ ਕੰਮ ਤੇ ਕਰੀਏ ਬੰਦੇ ਧਰਮ ਲਈ ਮਰਦੇ ਐ ਧਰਮ ਲਈ ਇਹ ਸਾਰਾ ਕੁਝ ਕਰਦੇ ਐ ਸੱਚ ਲਈ ਇਹ ਖੜੇ ਐ ਇੰਨਾ ਕੁ ਤੇ ਕਰ ਲਈਏ ਇਹਨਾਂ ਲਈ ਉਹ ਸਟੇਸ਼ਨ ਮਾਸਟਰ ਤੇ ਮੰਨੇ ਹੀ ਨਾ ਜਦੋਂ ਨਾ ਹੀ ਮੰਨਿਆ ਇਹ ਫਿਰ ਕਹਿੰਦੇ ਵੀ ਗੱਲ ਸੁਣ ਲੈ ਟ੍ਰੇਨ ਤੇ ਰੁਕੋ ਹੀ ਰੁਕੋ ਜਿਹੜਾ ਮਹੰਤ ਕਰਮ ਸਿੰਘ ਦੇ ਅੱਗੇ ਪ੍ਰਤਾਪ ਸਿੰਘ ਕਹਿੰਦੇ ਟ੍ਰੇਨ ਤੇ ਰੋਕਾਂਗੇ ਰੁਕੋ ਹੀ ਰੁਕੋ ਇਹ ਟ੍ਰੇਨ ਤੇ ਹੁਣ ਫਿਰ ਅਸੀਂ ਤੇ ਅਰਦਾਸ ਕਰਕੇ ਤੁਰੇ ਆ ਤੇ ਅੱਜ ਇਹ ਸਾਡਾ ਫੈਸਲਾ ਹੈ ਤੇ ਅਸੀਂ ਇਹ ਟ੍ਰੇਨ ਰੋਕਣੀ ਹੈ ਉਹ ਕਹਿੰਦੇ ਮੈਂ ਟ੍ਰੇਨ ਰੁਕਣ ਨਹੀਂ ਦੇਣੀ ਕਹਿੰਦੇ ਅਸੀਂ ਰੋਕਣੀ ਹੈ ਐਦਾਂ ਕਹਿ ਕੇ ਟ੍ਰੇਨ ਆਉਣ ਵਾਲੀ ਸੀ ਮਹੰਤ ਕਰਮ ਸਿੰਘ ਤੇ ਪ੍ਰਤਾਪ ਸਿੰਘ ਕਹਿੰਦੇ ਆ ਜਾਓ ਸੰਗਤੇ ਪਟੜੀ ਤੇ ਪੈ ਜਾਓ ਲੱਭ ਵੇਖਦੇ ਆ ਕਿਵੇਂ ਨਹੀਂ ਰੁਕਦੀ ਐਨਾ ਕਹਿ ਕੇ ਆਪ ਅੱਗੇ ਲੱਗੇ ਸਾਰਿਆਂ ਦਾ ਸਾਡੇ ਵਰਗੇ ਬੰਦੇ ਕਹਿੰਦੇ ਤੁਸੀਂ ਮਰੋ ਸਾਡੇ ਵਰਗੇ ਕਹਿੰਦੇ ਸ਼ਾਬਾਸ਼ ਚੱਲੋ ਚੱਲੋ ਚੱਲੋ ਖਾਲਸਾ ਜੀ ਸਾਰੇ ਚੱਲੋ ਸਾਡੇ ਵਰਗੇ ਆਪ ਅੰਦਰ ਵੜ ਜਾਂਦੇ ਆ ਪਰ ਉਹ ਜਿਹੜੇ ਸੀ ਨਾ ਉਹ ਸਾਡੇ ਵਰਗੇ ਨਲਾਇਕ ਥੋੜਾ ਸੀ ਉਹ ਸਾਡੇ ਵਰਗੇ ਥੋੜੇ ਸੀ ਉਹ ਮਹੰਤ ਕਰਮ ਸਿੰਘ ਸਾਰਿਆਂ ਤੋਂ ਅੱਗੇ ਲੰਮਾ ਪੈ ਗਿਆ ਕਹਿੰਦੇ ਆ ਜਾ ਤੇ ਪ੍ਰਤਾਪ ਸਿੰਘ ਦੂਜੇ ਨੰਬਰ ਤੇ ਪੈ ਗਿਆ ਲੰਮਾ ਵਾ ਫਿਰ ਜਦੋਂ ਆਗੂ ਇਦਾਂ ਦੇ ਹੋਣ ਮਰ ਮਿਟਣ ਵਾਲੇ ਅੱਜ ਅਸੀਂ ਗੱਲਾਂ ਵਾਲੇ ਆ ਸਾਡੇ ਵਰਗੇ ਸਾਨੂੰ ਅਗਲਾ ਕਹਿੰਦਾ ਜੀ ਆਗੂ ਨੇ ਜੀ ਇਹ ਸਾਡੇ ਵਰਗੇ ਗੱਲਾਂ ਵਾਲੇ ਆ ਤੇ ਪੈਦਾ ਕੀ ਹੋ ਰਹੇ ਅੱਗੇ ਗੱਲਾਂ ਵਾਲੇ ਪੈਦਾ ਕਿੱਦਾਂ ਦੇ ਕਰ ਰਹੇ ਆ ਗੱਲਾਂ ਵਾਲੇ ਤੇ ਜਿਹੜੇ ਮਰ ਮਿਟਦੇ ਸੀ ਕੁਰਬਾਨੀਆਂ ਕਰਦੇ ਸੀ ਫਿਰ ਉਹ ਪੈਦਾ ਕਿੱਦਾਂ ਦੇ ਕਰਦੇ ਸੀ ਕੁਰਬਾਨੀਆਂ ਵਾਲੇ ਅੱਜ ਗੱਲਾਂ ਵਾਲੇ ਆ ਤੇ ਪੈਦਾ ਵੀ ਗਾਂ ਗੱਲਾਂ ਵਾਲੇ ਹੀ ਹੋ ਰਹੇ ਆ ਗੱਲਾਂ ਸੁਣ ਲਓ ਜਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਕਰਾ ਲਓ ਗੱਲਾਂ ਅੱਗੇ ਤੋਂ ਅੱਗੇ ਪੈਦਾ ਵੀ ਉਦਾਂ ਦੀ ਹੋ ਰਹੇ ਟ੍ਰੇਨ ਦੀ ਪਟੜੀ ਦੇ ਉੱਪਰ ਲੰਮੇ ਪੈ ਗਏ ਕਹਿੰਦੇ ਆ ਜਾਣ ਦੇ ਉਹ ਗੋਰੇ ਰੋਕਦੇ ਐ ਉਹ ਕਹਿੰਦੇ ਮਾਰੇ ਜਾਓਗੇ ਉਹ ਕਹਿੰਦੇ ਤੇ ਪਹਿਲਾਂ ਹੀ ਪਤਾ ਹੈ ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ ਹੀ ਨਹੀਂ ਇਹ ਕੁਛ ਤੇ ਡਰਨਾ ਮਨ ਵਿੱਚ ਭੈ ਫੈਸਲਾ ਕੀਤਾ ਹੈ ਆਏ ਹੀ ਕੁਰਬਾਨ ਹੋਣ ਵਾਸਤੇ ਆ ਆਏ ਹੀ ਇਸ ਵਾਸਤੇ ਆ ਡਰ ਤੇ ਨੇੜੇ ਤੇੜੇ ਵੀ ਨਹੀਂ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਜੋ ਕੁਝ ਗੁਰਬਾਣੀਆਂ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀਆਂ ਸੋਈ ਸੋਈ ਕਰਿਆ ਕਰ ਤੂੰ ਆ ਜੋ ਕੁਝ ਗੁਰਬਾਣੀਆਂ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀਆਂ ਸੋਈ ਸੋਈ ਕਰਿਆ ਕਰ ਤੂੰ ਲੋਕੀ ਤੇ ਤੂੰ ਮੋੜਨ ਗਏ ਸਤਿਗੁਰ ਨਾਲੋਂ ਮੋੜਨ ਗਏ ਲੋਕੀ ਤੈਨੂੰ ਮੋੜਨ ਗਏ ਸਤਿਗੁਰ ਨਾਲੋਂ ਮੋੜਨ ਗਏ ਲੋਕੀ ਤੈਨੂੰ ਮੋੜਨ ਗਏ ਸਤਿਗੁਰ ਨਾਲੋਂ ਮੋੜਨ ਗਏ ਸਤਿਗੁਰ ਨਾਲੋਂ ਤੋੜਨਗੇ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਵੇਲਾ ਫਿਰ ਹੱਥ ਨਹੀਂ ਆਉਣਾ ਕਰਿਆ ਕਰ ਤੂੰ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਸਤਿਗੁਰ ਦੇ ਪਿਆਰਿਆ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਕਹਿਣਾ ਹੀ ਸੌਖਾ ਹੈ ਪਰ ਸੱਚ ਲਈ ਅਖੀਰੀ ਇੱਥੇ ਤੱਕ ਤਿਆਰ ਰਹਿਣਾ ਚਾਹੀਦਾ ਬੰਦੇ ਨੂੰ ਵੀ ਮਰ ਸਕਦਾ ਇਹਦੇ ਲਈ ਵੀ ਤਿਆਰ ਰਹੇ ਆਪਣੇ ਆਪ ਨੂੰ ਕਾਇਮ ਕਰਕੇ ਰੱਖੇ ਫਿਰ ਇਸ ਰਾਹ ਤੇ ਤੁਰੇ ਸੌਖਾ ਨਹੀਂ ਪਿਆਰਿਓ ਵਿਖੜਾ ਏ ਪੈਂਡਾ ਆਨੰਦਪੁਰ ਤੋਂ ਨਾਦੇੜ ਦਾ ਵਿਖੜਾ ਏ ਪੈਂਡਾ ਆਨੰਦਪੁਰ ਤੋਂ ਨਾਦੇੜ ਦਾ ਇਹ ਆਨੰਦਪੁਰ ਤੋਂ ਨਾਦੇੜ ਦਾ ਜਿਹੜਾ ਪੈਂਡਾ ਹੈ ਹਰੇਕ ਦੀ ਜ਼ਿੰਦਗੀ ਚਾਹੁੰਦਾ ਚੇਤਾ ਰੱਖਿਓ ਇਹ ਮਾਛੀਵੜ ਦੇ ਕੰਡੇ ਤੇਰੀ ਜ਼ਿੰਦਗੀ 'ਚ ਵੀ ਆਉਣਗੇ ਚਮਕੌਰ ਦੀ ਗੜੀ ਤੇਰੀ ਜ਼ਿੰਦਗੀ 'ਚ ਵੀ ਆਉਣੀ ਹੈ ਸਰਹੰਦ ਦੀਆਂ ਨੀਹਾਂ ਤੇਰੀ ਲਾਈਫ 'ਚ ਵੀ ਆਉਣਗੀਆਂ ਉਹ ਕਿਸੇ ਹੋਰ ਰੂਪ ਵਿੱਚ ਵੀ ਆਉਣਗੀਆਂ ਪਰ ਜੇ ਤੁਰਿਆ ਹੈ ਫਿਰ ਦਿਲ ਤਕੜਾ ਕਰਕੇ ਤੁਰ ਆ ਸੁਣੋ ਇੱਕ ਇੱਕ ਮਿੰਟ ਲਈ ਇਕਾਗਰਤਾ ਬਣਾ ਕੇ ਵੇਖਿਓ ਮੇਰਾ ਖਿਆਲ ਹੈ ਪੌਣੇ ਤਿੰਨ ਘੰਟੇ ਹੋ ਗਏ ਆ ਸਮਾਂ ਕਾਫੀ ਹੋ ਗਿਆ ਕਿਉਂਕਿ 7:30 ਆਪਾਂ ਸ਼ੁਰੂ ਕੀਤਾ ਸੀ ਬੜੇ ਟਕਾ ਨਾਲ ਬੈਠੇ ਰਹੇ ਹੋ ਪਤਾ ਹੀ ਨਹੀਂ ਲੱਗਾ ਟਾਈਮ ਕਦੋਂ ਲੰਘ ਗਿਆ ਮੈਂ ਤੇ ਹੁਣ ਘੜੀ ਹੁਣ ਵੇਖੀ ਹੈ ਬੇਨਤੀ ਹੈ ਵੀ ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਉਂਦੇ ਹੁਣ ਕਿਉਂਕਿ ਕੱਲ ਮੈਨੂੰ ਪ੍ਰਸ਼ਾਸਨ ਵਾਲੇ ਵੀ ਕਹਿੰਦੇ ਸੀ ਵੀ ਸਮਾਪਤੀ ਜਿਹੜੀ ਹੈ ਇਸ ਸਵਾ ਕੁ 10 ਸਾਢੇ 10 ਦੇ ਵਿੱਚ ਵਿੱਚ ਹੋ ਜੇ ਤੇ ਠੀਕ ਵੀ ਹੈ ਭਾਈ 3 ਘੰਟੇ ਕਾਫੀ ਸਮਾਂ ਹੁੰਦਾ ਹੈ ਕਈ ਤੇ ਬੜੇ ਚਿਰ ਤੋਂ ਟਕਾ ਨਾਲ ਬੈਠੇ ਆ ਪਰ ਆਪਾਂ ਬਹੁਤਾ ਲੰਮਾ ਸਮਾਂ ਨਹੀਂ ਮੈਂ ਆ ਗੱਲ ਕਰਦਾ ਥੋੜੀ ਜੀ ਪੰਜੇ ਪੰਜਾ ਸਾਹਿਬ ਦੀ ਉੱਥੇ ਜੋ ਸਾਕਾ ਵਾਪਰਿਆ ਪਰ 5-7 ਮਿੰਟਾਂ ਵਿੱਚ ਜ਼ਿਆਦਾ ਟਾਈਮ ਨਹੀਂ ਆਪਾਂ ਲਾਉਣਾ ਕਿਉਂਕਿ ਜਿਹਦੇ ਪੱਲੇ ਪੈਣੀ ਉਹ ਤੇ 2 ਮਿੰਟ ਨਾਲ ਵੀ ਸੁਣ ਸਮਝ ਜਾਂਦਾ ਜਿਹਨੇ ਨਹੀਂ ਸਮਝਣਾ ਭਾਵੇਂ ਸਾਰੀ ਜ਼ਿੰਦਗੀ ਸਮਝਾਈ ਜਾਓ ਉਹਨੂੰ ਇੱਥੇ ਨਾਲ ਭਾ ਲਓ ਭਾਵੇਂ ਮੇਰੇ ਨਾਲ ਨਾਲ ਤੁਰਿਆ ਫਿਰੇ ਭਾਵੇਂ ਦਿਨ ਰਾਤ ਜਿਹਦੇ ਨਹੀਂ ਪੱਲੇ ਪੈਣੀ ਨਹੀਂ ਪੈਣੀ ਤੇ ਜਿਹਦੇ ਪੈ ਜਾਣੀ ਉਹਨੇ ਮਾੜੀ ਜੀ ਸੁਣ ਕੇ ਵੀ ਪੈ ਜਾਣੀ ਆ ਸੁਣੋ ਜਰਾ ਇੱਕ ਵਾਰ ਵਿਖੜਾ ਏ ਪੈਂਡਾ ਵਿਖੜਾ ਏ ਪੈਂਡਾ ਆਨੰਦਪੁਰ ਤੋਂ ਨਾਂਦੇੜ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਵਿਖੜਾ ਏ ਪੈਂਡਾ ਆਨੰਦ ਪੁਰ ਤੋਂ ਨਾਂਦੇੜ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਭ ਕੁਝ ਸਾਡੀ ਜ਼ਿੰਦਗੀ 'ਚ ਵੀ ਆਏਗਾ ਇਹ ਨਾ ਭੁੱਲੋ ਹੋਰ ਰੂਪ ਵਿੱਚ ਜੇ ਤੁਰਨਾ ਹੈ ਹਾਂਜੀ ਅੱਤ ਚੁੱਕੀ ਹੋਈ ਬਾਈ ਧਾਰੀਆਂ ਦੀ ਢਾਣੀ ਨੇ ਜੋਰ ਪੂਰਾ ਲਾਉਣਾ ਸਰਸਾ ਦੇ ਪਾਣੀ ਨੇ ਜੋਰ ਪੂਰਾ ਲਾਉਣਾ ਹਾਲੇ ਸਰਸਾ ਦੇ ਪਾਣੀ ਨੇ ਸੁਣੋ ਇੱਕ ਕਿਉਂਕਿ ਮੈਂ ਚਾਹੁੰਦਾ ਵਿੱਚ ਵਿੱਚ ਸਰਸਾ ਦੇ ਪਾਣੀ ਦਾ ਰੂਪ ਬਦਲ ਜਾਣਾ ਆਓ ਜ਼ਰੂਰ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਨਾ ਚਾਹੁੰਦਾ ਜੇ ਨਾਮ ਨਾਮ ਹੀ ਨਾਮ ਤਰੀਕ ਬਣਨਾ ਸਿਰਫ ਵੀ ਕਹੋ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਪੁੱਤ ਪਰ ਜੇ ਉਦਾਂ ਦੇ ਕੰਮ ਕਰਨ ਵਾਲੇ ਪਾਸੇ ਤੁਰੇਗਾ ਤੇ ਸਰਸਾ ਫਿਰ ਜ਼ਰੂਰ ਆਊਗਾ ਜੇ ਲੋਕਾਂ ਨੂੰ ਡਿਵੈਲਪ ਕਰਨ ਵਾਲੇ ਪਾਸੇ ਤੁਰੇਗਾ ਫਿਰ ਚਮਕੌਰ ਦੀ ਗੜੀ ਵੀ ਜ਼ਰੂਰ ਆਊਗੀ ਜੇ ਸੱਚਮੁੱਚ ਤੂੰ ਉਵੇਂ ਤੁਰਨਾ ਹੈ ਜਿਵੇਂ ਉਹ ਦਿਲੋਂ ਤੁਰੇ ਹੈ ਕੋਈ ਵੀ ਇਸ ਰਾਹ ਤੇ ਜੇ ਤੁਰਨਾ ਚਾਹੁੰਦਾ ਹੈ ਉਹਦੀ ਜ਼ਿੰਦਗੀ ਵਿੱਚ ਐਦਾਂ ਦੀਆਂ ਮੁਸੀਬਤਾਂ ਨੇ ਆਉਣਾ ਜ਼ਰੂਰ ਇਹ ਚੇਤਾ ਰੱਖਣਾ ਆ ਲਾਈਨਾਂ ਪਿੱਛੇ ਫੇਰ ਪੜਿਓ ਦੁਬਾਰਾ ਤੇ ਪੂਰੇ ਧਿਆਨ ਨਾਲ ਸਮਝਿਓ ਹਰੇਕ ਬੰਦਾ ਆਪਣੇ ਆਪ ਨੂੰ ਖਿਲਾਰੇ ਲਿਆ ਕੇ ਇੱਥੇ ਖਿਲਾਰੇ ਲਿਆ ਕੇ ਹਰ ਬੰਦਾ ਵੀ ਹੋਣਾ ਹੈ ਸਾਡੇ ਨਾਲ ਇਹ ਕੁਝ ਜੇ ਸੱਚਮੁੱਚ ਪੁੱਤ ਬਣਨ ਦੀ ਗੱਲ ਹੈ, ਜੇ ਸੱਚ ਦੇ ਰਾਹ ਤੇ ਤੁਰਿਆ ਦਿਖਾਵੇ ਵਾਲੀ ਗੱਲ ਨਹੀਂ, ਉਹਦਾ ਤੇ ਕਿਰਪਾਨਾ ਪਾਈ ਫਿਰੋ ਕੋਈ ਫਰਕ ਨਹੀਂ ਪੈਣਾ। ਪਰ ਜੇ ਕਰਨਾ ਹੈ ਕੁਛ, ਗੱਲ ਕਰਨ ਦੀ ਹੈ, ਉਹ ਕਰਨੀ ਕਰੇਗਾ ਜਿਹੜੀ ਉਹ ਕਰਕੇ ਗਏ ਹੈ, ਉਹ ਤੁਰਨਾ ਚਾਹੁੰਦਾ ਜੇ ਉਸ ਰਾਹ ਤੇ ਵੀ ਉਦਾਂ ਦਾ ਕੁਝ ਕਰੀਏ, ਫਿਰ ਪੈਣੇ ਨੇ ਪੰਗੇ। ਇਹ ਚੇਤਾ ਰੱਖਿਓ, ਇਹ ਨਾਲ ਨਾਲ ਆਉਣੇ ਨੇ ਜੀ, ਇਹ ਕੰਡੇ ਵੀ ਆਉਣੇ ਨੇ ਜ਼ਿੰਦਗੀ ਵਿੱਚ, ਫਿਰ ਚੇਤਾ ਰੱਖਿਓ। ਲਓ ਸੁਣੋ, ਅੱਤ ਚੁੱਕੀ ਹੋਈ ਬਾਈ ਧਾਰੀਆਂ ਦੀ ਢਾਣੀ ਨੇ, ਜੋਰ ਪੂਰਾ ਲਾਉਣਾ ਹਲੇ ਸਰਸਾ ਦੇ ਪਾਣੀ ਨੇ, ਡਰ ਨਾ ਕਿਸੇ ਦਾ ਹੁਣ ਸੋਚ ਨੂੰ ਉਧੇੜਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ, ਇਰਾਦਾ ਪਰ ਪੱਕ ਹੁੰਦਾ ਵੇਖ ਕੱਚੀ ਗੜੀ ਨੂੰ, ਪੰਨਣਾ ਗਿਆਨ ਨਾ ਬਿਪਰਾਂ ਦੀ ਅੜੀ ਨੂੰ, ਪੰਨਣਾ ਗਿਆਨ ਨਾ ਬਿਪਰਾਂ ਦੀ ਅੜੀ, ਕੱਲਾ ਕੱਲਾ ਰਹੂੰ ਬਹੁ ਗਿਣਤੀ ਨੂੰ ਘੇਰਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ, ਹੋਰਾ ਵਾਂਗੂ ਬਣੋ ਨਾ ਫਕੀਰ ਨਾ ਲਕੀਰ ਦੇ, ਹੋਰਾ ਵਾਂਗੂ ਬਣਨਾ ਨਾ ਫਕੀਰ ਨਾ ਲਕੀਰ ਦੇ, ਹੋਰਾਂ ਵਾਂਗੂ ਬਣਨਾ ਨਹੀਂ। ਲੋਕੀ ਲਕੀਰਾਂ ਦੇ ਫਕੀਰ ਹੀ ਬਣੇ ਰਹਿੰਦੇ ਆ ਇੱਥੇ, ਪਰ ਆਪਣੇ ਰਾਹ ਬਣਾ ਕੇ ਵੇਖੋ। ਸੁਣੋ, ਹੋਰਾਂ ਵਾਂਗੂ ਬਣੋ ਨਾ ਫਕੀਰ ਨਾ ਲਕੀਰ ਦੇ, ਲੰਘ ਜਾਣਾ ਮਾਛੀ ਵਾਣੇ ਜੰਗਲਾਂ ਨੂੰ ਚੀਰ ਦੇ, ਲੰਘ ਜਾਣਾ ਮਾਛੀ ਵਾਣੇ ਜੰਗਲਾਂ ਨੂੰ ਚੀਰ ਦੇ, ਮੰਜ਼ਲਾਂ ਦਾ ਜਾਣੂ ਪਾਂਦੋ ਆਪਣਾ ਨਬੇੜਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ, ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ, ਵੜ ਜਾਣਾ ਆਣ ਜਦੋਂ ਜੂਸਰ ਹੰਦ ਦੀ, ਖੜਕੂ ਪਖੰਡੂ ਦੀ ਇੱਟ ਨਾਲੋਂ ਇੱਟ ਫੇ ਖੜਕੂ ਪਖੰਡੂ ਵੇਖਿਓ ਗੁਰੂ ਦਾ ਬੰਦਾ ਪਰ ਤਾਂ ਉਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਬਿਖੜਾ ਪਿੰਡਾ ਆਨੰਦਪੁਰ ਤੋਂ ਨਾ ਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਆ ਸਾਰੀ ਤਿਆਰੀ ਕਰਨੀ ਹੈ ਜਿਹੜਾ ਵੀ ਇਸ ਰਾਹ ਤੇ ਆਉਣਾ ਚਾਹੁੰਦਾ ਹੈ ਆ ਤਿਆਰੀ ਕਰਕੇ ਆਵੇ ਕੱਲੇ ਕੱਲੇ ਨੂੰ ਝੁੰਡਾਂ ਦਾ ਮੁਕਾਬਲਾ ਕਰਨਾ ਪੈਣਾ ਮਤਲਬ ਇਹ ਹੈ ਕਿ ਹਥਿਆਰਾਂ ਦੀ ਜੰਗ ਨਹੀਂ ਇੱਥੇ ਵਿਚਾਰਾਂ ਦੀ ਜੰਗ ਹੋਣੀ ਹੈ ਹਰ ਇੱਕ ਨੂੰ ਗੱਲ ਕਰਨੀ ਪੈਣੀ ਹੈ ਖੜਨਾ ਪੈਣਾ ਜੋ ਕਹਿੰਦੇ ਹੋ ਉਹਨਾਂ ਗੱਲਾਂ ਤੇ ਖੜਨਾ ਪੈਣਾ ਫਿਰ ਗੱਲ ਬਣੂ ਭਾਈ ਤਕੜੇ ਹੋ ਕੇ ਲੱਗੀਏ ਉਹਨਾਂ ਵੇਲਿਆਂ ਵਿੱਚ ਜਿੱਦਾਂ ਦੀ ਬਣ ਆਈ ਉਦਾਂ ਕੀਤਾ ਫਿਰ ਸਿੰਘਾਂ ਨੇ ਪੰਜਾਬ ਸਾਹਿਬ ਕਹਿੰਦੇ ਰੋਕੋ ਟ੍ਰੇਨ ਕਹਿੰਦੇ ਰੁਕਣੀ ਨਹੀਂ ਪਟੜੀ ਤੇ ਲੰਮੇ ਪੈ ਗਏ ਅੱਗੇ ਮਹੰਤ ਕਰਮ ਸਿੰਘ ਮਗਰ ਭਾਈ ਪ੍ਰਤਾਪ ਸਿੰਘ ਸਾਰਿਆਂ ਨੇ ਲਾਈਨਾਂ ਲਾ ਲਈਆਂ ਇੱਕ ਬੀਬੀ ਕੋਲ ਛੋਟਾ ਜਿਹਾ ਬੱਚਾ ਬੀਬੀ ਆ ਬੱਚੇ ਉੱਤੇ ਤੇ ਤਰਸ ਕਰ ਸਿਪਾਹੀ ਕਹਿੰਦੇ ਐ ਉਹ ਕਹਿੰਦੇ ਜੇ ਏਦਾਂ ਹੀ ਹੋ ਗਿਆ ਫਿਰ ਜਿਉਣ ਦਾ ਵੀ ਕੀ ਫਾਇਦਾ ਰਹਿ ਗਿਆ ਸਾਡਾ ਇਹ ਤੇ ਨਿੱਕਾ ਜਿਹਾ ਹੀ ਲੇਖੇ ਲੱਗ ਜੇ ਚੰਗਾ ਏਦਾਂ ਦੇ ਜਜ਼ਬੇ ਵਾਲੀਆਂ ਭੈਣਾਂ ਵੀ ਵਿੱਚ ਟ੍ਰੇਨ ਦੀ ਪਟੜੀ ਉੱਤੇ ਚੌਂਕਣੇ ਲਾ ਕੇ ਬਹਿ ਗਏ ਫਿਰ ਆਈ ਟ੍ਰੇਨ ਕਹਿੰਦੇ ਬੜੀ ਸਪੀਡ ਨਾਲ ਟ੍ਰੇਨ ਆਈ ਉਹ ਲੱਗਦਾ ਸੀ ਵੀ ਉੱਠਣਗੇ ਐ ਨਹੀਂ ਲੰਮਾ ਪੈ ਸਕਦੇ ਟ੍ਰੇਨ ਆਈ ਲੰਮੇ ਕਹਿੰਦੇ ਉੱਠ ਜਾਣਗੇ ਸਾਰਿਆਂ ਨੂੰ ਇਹ ਸੀ ਵੀ ਜਦੋਂ ਨੇੜੇ ਆ ਗਈ ਉੱਠ ਜਾਣਗੇ ਭੱਜ ਜਾਣਗੇ ਪਰ ਜਦੋਂ ਟ੍ਰੇਨ ਆਈ ਉਵੇਂ ਜਿਵੇਂ ਜਜ਼ਬਾ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਇਹਨੇ ਨੂੰ ਟ੍ਰੇਨ ਆਈ ਤੇ ਜਦੋਂ ਮਹੰਤ ਕਰਮ ਸਿੰਘ ਨੂੰ ਉੱਤੋਂ ਦੀ ਲੰਘੀ ਫਿਰ ਪ੍ਰਤਾਪ ਸਿੰਘ ਦੇ ਉੱਤੋਂ ਦੀ ਲੰਘੀ ਪੰਜ ਸੱਤ ਸਿੰਘਾਂ ਦੇ ਹੋਰ ਉੱਤੋਂ ਦੀ ਲੰਘਦੀ ਹੋਈ ਜਦੋਂ ਟ੍ਰੇਨ ਫਿਰ ਆਪਣੇ ਆਪ ਸੀਤਲ ਜੀ ਨੇ ਲਿਖਿਆ ਕਹਿੰਦੇ ਲੱਗ ਗਈਆਂ ਸੀ ਬ੍ਰੇਕਾਂ ਆਪੇ ਗਾੜੀ ਰੱਤ ਖਾਲਸੇ ਦੀ ਉਹ ਕਹਿਣ ਚਾਹੁੰਦੀ ਹੈ ਗੱਲ ਜਦੋਂ ਕਹਿਣ ਚਾਹੁੰ ਇਦਾਂ ਦੀ ਜਦੋਂ ਕਵੀ ਆਪਣੀ ਰਚਨਾ ਵਿੱਚ ਲਿਆਉਂਦੇ ਨੇ ਉਹ ਫਿਰ ਇਦਾਂ ਦਾ ਕੁਛ ਕਰਦੇ ਆ ਕਿ ਕਹਿੰਦੇ ਆਪਣੇ ਆਪ ਬ੍ਰੇਕਾਂ ਲੱਗ ਗਈਆਂ ਝੁਰਮਟ ਪਾ ਲਿਆ ਸਾਰੀਆਂ ਸੰਗਤਾਂ ਨੇ ਫਟਾਫਟ ਅੱਗੋਂ ਉੱਠੇ ਵਿੱਚ ਵੜ ਗਏ ਸਿਪਾਹੀ ਜਿਹੜੇ ਸੀ ਉਹ ਤੇ ਡੌਰ ਭੌਰ ਹੋ ਕੇ ਵੇਖਦੇ ਹੀ ਰਹਿ ਗਏ ਵੀ ਆਹ ਕੀ ਯਾਰ ਇਹ ਤੇ ਸੋਚੀ ਨਹੀਂ ਸੀ ਵੀ ਐਵੇਂ ਹੋ ਸਕਦਾ ਇਦਾਂ ਵੀ ਹੋ ਸਕਦਾ ਤੇ ਸੋਚਿਆ ਹੀ ਨਹੀਂ ਜਾ ਸਕਦਾ ਸੀ ਸਾਨੂੰ ਤੇ ਅਸੀਂ ਐਵੇਂ ਹੀ ਗੱਲਾਂ ਕਰਦੇ ਆ ਤੇ ਐਵੇਂ ਹੀ ਕਹਿੰਦੇ ਆ ਇਹ ਤੇ ਗੱਲਾਂ ਹੀ ਮਾਰਦੇ ਆ ਇਦਾਂ ਕਿਵੇਂ ਹੋ ਜੂ ਪਰ ਜਦੋਂ ਹੋ ਗਿਆ ਅੱਖਾਂ ਦੇ ਸਾਹਮਣੇ ਤੇ ਕਹਿੰਦੇ ਗੋਰੇ ਜਿਹੜੇ ਸੀ ਤਾਂ ਗੋਰੇ ਉਹ ਹੈਰਾਨ ਹੋ ਗਏ ਭੱਜ ਭੱਜ ਕੇ ਸੰਗਤਾਂ ਟ੍ਰੇਨਾਂ 'ਚ ਵੜ ਗਈਆਂ ਟ੍ਰੇਨ ਇਹਨਾਂ ਨੇ ਤੇ ਪਰੇ ਹੀ ਖੜ ਗਏ ਨਾ ਇਹਦੇ ਨੇੜੇ ਆਏ ਹੀ ਨਹੀਂ ਨਾ ਉਹ ਦੂਰ ਹੋ ਖੜੇ ਹੀ ਵੇਖਦੇ ਰਹੇ ਜਿਹੜਾ ਵੀ ਜਿੱਥੇ ਖੜਾ ਖੜਾ ਹੀ ਡੌਰ ਭੌਰ ਜਿਹਾ ਹੋ ਕੇ ਵਹਿੰਦਾ ਰਿਹਾ ਯਾਰ ਹੱਦ ਹੋ ਗਈ ਇੰਨੇ ਚਾਅ ਨਾਲ ਪ੍ਰਸ਼ਾਦਾ ਛਕਾ ਰਹੇ ਐ ਭੱਜ ਭੱਜ ਕੇ ਉਹ ਜਿਹੜੀਆਂ ਲਾਸ਼ਾਂ ਪਈਆਂ ਉੱਥੇ ਅੱਗੇ ਇਹੋ ਜਿਹੀਆਂ ਚੀਜ਼ਾਂ ਚੁਕਾਉਂਦੀਆਂ ਰਹੀਆਂ ਦੁਨੀਆ ਵੇਖਦੀ ਰਹਿ ਜਾਂਦੀ ਹੈ ਸਿਰ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਕੇ ਸਿਰ ਆਪਣੇ ਆਪ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਕੇ ਆਪਣੇ ਆਪ ਚੁੱਕ ਜਾਵੇ ਉਹ ਖਾਲਸੇ ਦੀ ਸੇਵਾ ਵੇਖ ਕੇ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਆਪਣੇ ਆਪ ਸੱਚ ਕੇ ਗੱਲ ਆਪਣੇ ਆਪ ਚੁੱਕ ਜਾਵੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਫਿਰ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਫਿਰ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਭੈਣਾਂ ਵੀ ਬੋਲ ਖਾਲਸੇ ਦੀ ਸੇਵਾ ਖਾਲਸੇ ਦੀ ਸੇਵਾ ਬਾਬਾ ਬਾਬਾ ਖਾਲਸੇ ਦੀ ਸੇਵਾ ਬਾਬਾ ਬਾਬਾ ਖਾਲਸੇ ਦੀ ਸੇਵਾ ਬਾਬਾ ਬਾਬਾ ਖਾਲਸੇ ਦੀ ਸੇਵਾ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਜੀ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ ਆਪਣੇ ਆਪ ਚੁੱਕ ਜਾਵੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਕੇ ਸਿਰ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਖਾਲਸੇ ਦੀ ਸੇਵਾ ਵੇਖ ਕੇ ਹੈਰਾਨ ਹੋ ਗਏ ਵੇਖਣ ਵਾਲੇ ਹੱਦ ਹੋ ਗਈ ਇਹ ਰੰਗ ਚੜ੍ਹਦਾ ਜਦੋਂ ਅੰਦਰ ਜਜ਼ਬਾ ਪੈਦਾ ਹੁੰਦਾ ਹੈ ਫਿਰ ਵੇਖ ਕੇ ਜਦੋਂ ਇਦਾਂ ਦੇ ਪੈਸ਼ਨ ਵਾਲਿਆਂ ਨੂੰ ਭਾਈ ਪ੍ਰਤਾਪ ਸਿੰਘ ਵਰਗੇ ਕਰਮ ਸਿੰਘ ਵਰਗਿਆਂ ਨੂੰ ਵੇਖ ਕੇ ਅੰਦਰ ਪੈਸ਼ਨ ਪੈਦਾ ਹੁੰਦਾ ਜਜ਼ਬਾ ਪੈਦਾ ਹੁੰਦਾ ਭਾਈ ਸੋ ਇਸ ਕਰਕੇ ਆਓ ਜੇ ਇਸ ਰਾਹ ਤੇ ਤੁਰਨਾ ਹੈ ਇਸ ਰਾਹ ਦੇ ਪੰਧੀ ਬਣਨਾ ਹੈ ਤੇ ਕੁਝ ਕਰਨ ਵਾਸਤੇ ਆਈਏ ਡਿਵੈਲਪਮੈਂਟ ਚਾਹੀਦੀ ਹੈ ਸਾਡੀ ਕੌਮ ਦਾ ਮਾਈਂਡ ਡਿਵੈਲਪ ਹੋਣਾ ਚਾਹੀਦਾ ਹੈ ਸਭ ਨਾਲੋਂ ਜ਼ਰੂਰੀ ਹੈ ਐਜੂਕੇਟ ਹੋਈਏ ਗਿਆਨ ਲਈਏ ਗੁਰਮਤ ਨੂੰ ਸਮਝ ਕੇ ਦਿਮਾਗ ਖੋਲ੍ਹੀਏ ਡੈਡ ਜੇ ਨਾ ਹੋਈਏ ਖੋਲੋ ਖੋਲੋ ਇਹਨੂੰ ਖੋਲੋ ਇੱਥੇ ਭਵਾਓ ਸਾਰਾ ਕੁਝ ਜੋ ਗੁਰੂ ਜੀ ਕਹਿੰਦੇ ਆ ਇੱਥੇ ਦਿਮਾਗ ਚ ਆਵੇ ਪੱਲੇ ਬੰਨੋ ਪਿਆਰ ਗੁਰਬਾਣੀ ਨੂੰ ਸੁਣੀਏ ਪੜ੍ਹੀਏ ਖੁੱਲ ਜਾਂਗੇ ਪਹਿਲੀ ਬੇਨਤੀ ਤੇ ਇਹ ਹੈ ਵੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਦੂਜੀ ਬੇਨਤੀ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਹੈ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਨਾ ਛਕਿਆ ਉਹ ਤਿਆਰੀ ਕਰੋ ਸਹਿਜ ਪਾਠ ਆਰੰਭ ਕਰਾਉਣ ਵਾਸਤੇ ਵੀ ਸੇਵਾਦਾਰ ਆਉਣਗੇ ਅੱਜ ਹਠੂਰ ਪਿੰਡ ਵਿੱਚ ਕਈ ਦਿਨ ਪਹਿਲਾਂ ਦੀਵਾਨ ਲੱਗੇ ਸੀ। ਅੱਜ ਉੱਥੇ 130 ਸਿੰਘਾਂ ਨੇ ਸਿੰਘਣੀਆਂ ਨੇ ਸਹਿਜ ਪਾਠ ਰੱਖੇ ਆ। ਅਰਥਾਂ ਸਮੇਤ ਜਿਹੜੇ ਪੋਥੀਆਂ ਪ੍ਰਾਪਤ ਅਰਥਾਂ ਸਮੇਤ ਜਿਨ੍ਹਾਂ ਨੇ ਪੋਥੀਆਂ ਪ੍ਰਾਪਤ ਕੀਤੀਆਂ ਕੋਈ ਪੈਸਾ ਨਹੀਂ, ਫ੍ਰੀ ਪੋਥੀਆਂ, ਤੇ ਉਹ ਉਹਨਾਂ ਨੇ ਸਹਿਜ ਪਾਠ ਆਰੰਭ ਕੀਤੇ ਐ। ਜਿਹੜੇ ਘਰ ਘਰ ਬਾਣੀ ਪੜ੍ਹਨ ਲੱਗੇ, ਮੈਂ ਤੇ ਇਹੋ ਹੀ ਗੱਲ ਬਾਰ ਬਾਰ ਕਹਿ ਰਿਹਾ ਵੀ ਆਪ ਬਾਣੀ ਪੜ੍ਹੋ, ਠੱਗਾਂ ਤੋਂ ਬਚ ਜਾਓ, ਲੁੱਟਾਂ ਤੋਂ ਬਚ ਜਾਓ, ਆਪ ਸਹਿਜ ਪਾਠ ਕਰੋ। ਮੇਰੀਓ ਭੈਣੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ। ਮੇਰਿਓ ਵੀਰੋ, ਤੁਸੀਂ ਆਪ ਸਹਿਜ ਪਾਠ ਕਰੋ। ਵੇਖੋ, ਪੰਜ ਕੰਗ ਰੋਜ਼ ਪੜ੍ਹ ਲਓ, ਸਾਲ ਚ ਭੋਗ ਪੈ ਜਾਓ। ਪੰਜ ਕੰਗ ਤੇ ਪੜ੍ਹ ਹੀ ਸਕਦੇ ਆ, ਪੰਜ ਸੱਤ ਦਸ ਮਿੰਟ ਕੱਢ ਲਓ ਰੋਜ਼, ਅੱਧਾ ਘੰਟਾ ਰੋਜ਼ ਕੱਢ ਲਓ, ਇੰਨਾ ਕੁ ਟਾਈਮ ਤੇ ਕੱਢ ਹੀ ਲਵਾਂਗੇ, ਅੱਧਾ ਘੰਟਾ ਸਹਿਜ ਪਾਠ ਵੀ ਆਰੰਭ ਕਰੀਏ। ਤੇ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ, ਗੁਰਦੁਆਰਾ ਸ਼੍ਰੀ ਨਾਮਦੇਵ ਜੀ ਭਵਨ ਅਕਾਲਸਰ ਰੋਡ ਮੋਗਾ। ਕੱਲ ਉਸ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੋਣਾ ਕਿਹੜੇ ਰੋਡ ਤੇ ਪੈਂਦਾ ਹੈ, ਇਸ ਏਰੀਏ ਦੀ ਸੰਗਤ ਨੂੰ ਪਤਾ ਹੋਏਗਾ, ਅੰਮ੍ਰਿਤ ਸੰਚਾਰ ਹੋਏਗਾ। ਸ਼ਾਮ ਨੂੰ ਭਾਈ 5 ਵਜੇ ਤੱਕ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ 5 ਵਜੇ ਆਉਣ ਦੀ ਖੇਚਲ ਕਰੋ। ਵੱਧ ਤੋਂ ਵੱਧ ਮੇਰੇ ਵੀਰ ਤਿਆਰ ਹੋਣ, ਮੇਰੀਆਂ ਭੈਣਾਂ ਤਿਆਰ ਹੋਣ, ਆਓ ਆਪਾਂ ਵੱਧ ਚੜ੍ਹ ਕੇ ਸਿੰਘ ਸਿੰਘਣੀਆਂ ਸਜੀਏ, ਗੁਰੂ ਦੇ ਧੀਆਂ ਪੁੱਤ ਬਣੀਏ। ਸਹਿਜ ਪਾਠ ਆਰੰਭ ਕਰੋ, ਆਪ ਬਾਣੀ ਪੜ੍ਹੋ, ਬਾਣੀ ਦੇ ਲੜ ਆਪ ਲੱਗੋ। ਜਿੰਨਾ ਜਿੰਨਾ ਬਾਣੀ ਪੜ੍ਹਦੇ ਜਾਂਗੇ ਜ਼ਿੰਦਗੀ ਵਿੱਚ ਚਾਨਣ ਹੁੰਦਾ ਜਾਏਗਾ, ਸਤਿਗੁਰੂ ਜੀ ਦੀ ਬਖਸ਼ਿਸ਼ ਵਰਤੇਗੀ। ਕਿੱਥੇ ਵਰਤਦੀ ਹੈ? ਇੱਥੇ ਇੱਥੇ ਦਿਮਾਗ ਖੁੱਲ੍ਹਣਾ, ਆਹ ਖੁੱਲ੍ਹ ਜਾਣਾ ਸਾਰਾ ਕੁਛ, ਦਿਮਾਗ ਖੁੱਲ੍ਹਣਾ। ਇੱਥੇ ਪਵਾਓ ਮੱਤ ਵਿੱਚ ਰਤਨ ਜਵਾਹਰ ਮਾਨਕ, ਕਦੋਂ ਜੇ ਇੱਕ ਗੁਰ ਕੀ ਸਿੱਖ ਸੁਣੇ। ਗੁਰੂ ਦੀ ਸਿੱਖਿਆ ਸੁਣਾਂਗੇ ਇਹਨੇ ਖੁੱਲ੍ਹਣਾ। ਫਿਰ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧੋ, ਜਿੰਨਾ ਮਰਜ਼ੀ ਖਜ਼ਾਨਾ ਵਰਤਿਓ, ਆ ਇੱਥੇ ਪੈ ਜਾਣਾ, ਖੁੱਲ ਜਾਣਾ। ਫਿਰ ਇਹਨੇ ਗੁਰਬਾਣੀ ਦੇ ਗਿਆਨ ਨਾਲ ਜਿਵੇਂ ਬਾਹਰੋਂ ਪਾਣੀ ਪਾਈਏ ਨਾ, ਇੱਕ ਵਾਰੀ ਫਿਰ ਧਰਤੀ ਵਾਲਾ ਪਾਣੀ ਆ ਜਾਂਦਾ। ਬਾਹਰੋਂ ਤੇ ਆਪਾਂ ਜਦੋਂ ਟਿਊਬਵੈਲ ਲਾਉਂਦੇ ਹਾਂ, ਬਾਹਰੋਂ ਤੇ ਪਾਣਾ ਪੈਂਦਾ ਇੱਕ ਵਾਰੀ, ਇੱਕ ਵਾਰੀ ਧਰਤੀ ਵਾਲਾ ਚੱਲ ਪੈਂਦਾ ਫਿਰ ਤੇ ਚੱਲੀ ਜਾਂਦਾ। ਆ ਬਾਹਰੋਂ ਬਾਣੀ ਇੱਦਾਂ ਪੜ੍ਹ ਪੜ੍ਹ ਕੇ ਇੱਥੇ ਜਦੋਂ ਖੁੱਲ੍ਹਣਾ ਹੈ ਨਾ, ਫਿਰ ਹਰੇਕ ਵਾਰੀ ਉਹ ਤੇਰੇ ਅੰਦਰ ਗੁਰ ਪਰਮੇਸ਼ਰ ਇੱਕੋ ਜਾਣ, ਉਹ ਪਰਮੇਸ਼ਰ ਨੇ ਫਿਰ ਤੈਨੂੰ ਆਪੇ ਹੀ ਗਾਈਡ ਕਰਨ ਲੱਗ ਜਾਣਾ। ਆਖੋ ਸਤਨਾਮ, ਰੱਬ ਗਾਈਡ ਕਰਦਾ ਫਿਰ ਬੰਦੇ ਨੂੰ, ਪਰਮਾਤਮਾ ਜਿਹਨੂੰ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣ, ਉਹ ਹਰ ਵੇਲੇ ਤੈਨੂੰ ਗਾਈਡ ਕਰੂ, ਹਰ ਵੇਲੇ ਤੇਰੇ ਨਾਲ ਹੈ ਉਹ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਸਤਿਗੁਰੂ, ਉਹ ਪਰਮਾਤਮਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਪਰਮਾਤਮਾ ਜਿਹੜਾ ਅਵਿਨਾਸ਼ੀ ਹੈ, ਉਹ ਸਤਿਗੁਰੂ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ, ਉਹਦੇ ਨਾਲ ਕਨੈਕਸ਼ਨ ਬਣ ਜਾਣਾ। ਗੁਰਬਾਣੀ ਦੇ ਜ਼ਰੀਏ ਉਸ ਪਰਮਾਤਮਾ ਸਤਿਗੁਰੂ ਨਾਲ ਕਨੈਕਸ਼ਨ ਬਣਦਾ, ਜਿਹੜਾ ਹਰ ਵੇਲੇ ਬੰਦੇ ਨੂੰ ਹਰ ਜਗ੍ਹਾ ਗਾਈਡ ਕਰਦਾ। ਇਸ ਕਰਕੇ ਆਓ ਆਪਾਂ ਉਹਦੇ ਨਾਲ ਜੁੜੀਏ। ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਵੋ, ਆਪਣੇ ਨਾਮ ਦਰਜ ਕਰਾਓ। ਜੇ ਭਾਈ ਪਹਿਲਾਂ ਛਕਿਆ ਸੀ, ਕੋਈ ਭੁੱਲ ਗਲਤੀ ਹੋ ਗਈ, ਉਹ ਦੁਬਾਰਾ ਸੁਧਾਈ ਕਰਾ ਲਓ। ਨਿਆਣੇ ਖੇਡਦੇ ਖੇਡਦੇ ਡਿੱਗ ਪੈਂਦੇ ਆ, ਫਿਰ ਕੱਪੜੇ ਝਾੜ ਕੇ ਆਪਣੇ ਸਾਥੀਆਂ ਨਾਲ ਫਿਰ ਰਲ ਜਾਂਦੇ ਆ। ਇਦਾਂ ਥੋੜਾ ਹੁੰਦਾ ਵੀ ਜੇ ਬੰਦਾ ਨਿਆਣਾ ਡਿੱਗ ਪਏ ਫਿਰ ਡਿੱਗੀ ਲਿਟੀ ਜਾਏ ਚਿੱਕੜ 'ਚ, ਵੀ ਆਪਾਂ ਦੇ ਹੁਣ ਡਿੱਗੀ ਗਏ, ਐਂ ਥੋੜਾ ਹੁੰਦਾ। ਕਈ ਬੰਦੇ ਇਦਾਂ ਦੇ ਹੀ ਆ ਵਿੱਚ, ਜਿਹੜੇ ਇੱਕ ਵਾਰੀ ਡਿੱਗ ਚੁੱਕੇ ਆ, ਬਸ ਮੁੜ ਕੇ ਉੱਠੇ ਹੀ ਨਹੀਂ, ਦੁਬਾਰਾ ਉੱਠੋ, ਕਾਇਮ ਹੋਵੋ। ਆਓ ਆਪਾਂ ਦਾਖਲੇ ਲਈਏ ਗੁਰੂ ਘਰ ਵਿੱਚ, ਬਾਣੀ ਪੜ੍ਹੀਏ ਤਕੜੇ ਹੋ ਕੇ, ਸਹਿਜ ਪਾਠ ਕਰੀਏ, ਗੁਰਬਾਣੀ ਦਾ ਚਾਨਣ ਘਰ ਘਰ ਲੈ ਕੇ ਜਾਈਏ, ਸਾਰੇ ਪ੍ਰਚਾਰਕ ਬਣੀਏ, ਸਾਰੇ ਤਕੜੇ ਹੋ ਕੇ, ਇੱਕ ਤੋਂ ਦੋ, ਦੋ ਤੋਂ ਤਿੰਨ, ਇੱਦਾਂ ਦੀਵੇ ਤੋਂ ਦੀਵੇ ਜਗਣ, ਅੱਗੇ ਤੋਂ ਅੱਗੇ ਗੁਰਮਤ ਦੀ ਗੱਲ ਘਰ ਘਰ ਜਾਏ, ਪਿੰਡ ਪਿੰਡ ਜਾਏ। ਆਓ ਆਪਾਂ ਸਾਰੇ ਭੈਣ ਭਰਾ ਯਤਨਸ਼ੀਲ ਹੋਈਏ, ਤੇ ਕੱਲ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਣਾ 5 ਵਜੇ ਪਹੁੰਚਣ ਦੀ ਖੇਚਲ ਕਰਿਓ। ਅੱਜ ਵੀ 7:30 ਆਪਾਂ ਆ ਗਏ ਸੀ, ਦੀਵਾਨ ਸ਼ੁਰੂ ਹੋ ਗਿਆ ਸੀ 7:35 ਤੇ, ਤੇ ਕੱਲ ਨੂੰ ਵੀ ਆਪਾਂ 7:30 ਵਜੇ ਦੀਵਾਨ ਸ਼ੁਰੂ ਕਰਾਂਗੇ। ਵੇਲੇ ਨਾਲ ਆਇਓ, 7 ਵਜੇ ਜਥਾ ਆ ਜਾਂਦਾ, ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਆਪਾਂ ਬੈਠ ਕੇ ਟਿਕਾ ਬਣਾ ਕੇ, ਤੇ ਕੱਲ ਦਾ ਦੀਵਾਨ ਇੱਕੋ ਹੀ ਰਹਿੰਦਾ। ਬਾਕੀ ਅੱਜ ਵੀ ਬਹੁਤ ਪੰਡਾਲ ਇਹਨਾਂ ਨੇ 4-5 ਪਰਦੇ ਵਧਾ ਦਿੱਤੇ ਸੀ, 60-70 ਫੁੱਟ ਪੰਡਾਲ ਅੱਜ ਵਧਾਇਆ ਸੀ। ਤੇ ਕੱਲ ਨੂੰ ਹੋਰ ਵੱਡਾ ਕਰ ਦਿੱਤਾ ਜਾਏਗਾ ਪੰਡਾਲ ਜਿੰਨੀ ਸੰਗਤ ਵੱਧ ਚੜ ਕੇ ਆਓ ਤਕੜੇ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਚਾ ਕੇ ਹਾਜ਼ਰੀਆਂ ਭਰੀਏ ਨੌਜਵਾਨਾਂ ਦੀ ਗਿਣਤੀ ਬਹੁਤੀ ਹੈ ਨੌਜਵਾਨ ਵੀਰੋ ਤੁਹਾਡਾ ਬਹੁਤਾ ਧੰਨਵਾਦ ਹੈ ਜੇ ਜਵਾਨੀ ਸੁਣੇ ਨਾ ਗੁਰਬਾਣੀ ਜਵਾਨੀ ਸੁਣੇਗੀ ਤੇ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ ਵਿਚਾਰਾਂ ਦੀ ਅੱਜ ਲੋੜ ਹੈ ਤੇ ਵਿਚਾਰ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਣੇ ਹੈ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ ਜੇ ਇਦਾਂ ਹੀ ਤਕੜੇ ਹੋ ਕੇ ਨੌਜਵਾਨ ਲੱਗੇ ਰਹੇ ਮਾਪੇ ਆਪਣੇ ਪੁੱਤ ਤੋਂ ਬਾਹਰ ਨਹੀਂ ਹੁੰਦੇ ਜੇ ਤੁਸੀਂ ਜੁੜ ਕੇ ਚੰਗੀ ਤਰ੍ਹਾਂ ਸੋਹਣਾ ਜੀਵਨ ਜਦੋਂ ਬਣ ਗਿਆ ਤੇ ਮਾਂ ਪਿਓ ਨੇ ਤੇ ਤੁਹਾਡੇ ਵੱਲ ਵੇਖ ਕੇ ਆਪੇ ਲੱਗ ਜਾਣਾ ਦਮਾਲੇ ਸਜਾਓ ਦਸਤਾਰਾਂ ਬੰਨੋ ਸੋਹਣੀ ਸੋਹਣਾ ਕਿਰਦਾਰ ਹੋਵੇ ਸੋਹਣੀ ਵਿਚਾਰ ਹੋਵੇ ਗੱਲਬਾਤ ਵਧੀਆ ਸੋਹਣੀ ਗੁਫਤਾਰ ਹੋਵੇ ਗੁਫਤਾਰ ਸੋਹਣੀ ਹੋਵੇ ਭਲੇ ਦੇ ਕੰਮ ਕਰਨ ਦੀ ਸੋਹਣੀ ਰਫਤਾਰ ਹੋਵੇ ਤੇ ਫਿਰ ਚੌਥੇ ਨੰਬਰ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਦਸਤਾਰ ਤਾਂ ਸੋਹਣੀ ਲੱਗਦੀ ਹੈ ਜੇ ਕਿਰਦਾਰ ਸੋਹਣਾ ਹੋਵੇ ਭਲੇ ਦੇ ਕੰਮ ਕਰਨ ਦੀ ਰਫਤਾਰ ਵੀ ਸੋਹਣੀ ਹੋਵੇ ਫਿਰ ਦਸਤਾਰ ਸੋਹਣੀ ਲੱਗਦੀ ਹੈ ਆਓ ਆਪਾਂ ਗੁਰਬਾਣੀ ਨਾਲ ਜੁੜੀਏ ਤੇ ਸੋਹਣੇ ਸੋਹਣੇ ਵਿਚਾਰ ਬਣਾਈਏ ਆਪਣੀ ਸੋਚ ਚੰਗੀ ਬਣੇ ਸੋਚ ਤੇ ਵੱਧ ਚੜ ਕੇ ਭਾਈ ਸਹਿਜ ਪਾਠ ਕਰਨ ਲਈ ਵੀ ਆਪਣੇ ਨਾਮ ਲਿਖਾਇਓ ਕੱਲ ਨੂੰ ਪ੍ਰਬੰਧਕਾਂ ਵੱਲੋਂ ਸੇਵਾਦਾਰ ਬਾਹਰ ਬਹਿ ਜਾਣਗੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਨਾਮ ਲਿਖਾ ਦਿਓ ਕੱਲ ਨੂੰ ਮੈਂ ਟਾਈਮ ਦੱਸ ਦਿਆਂਗਾ ਵੀ ਐਤਵਾਰ ਵਾਲੇ ਦਿਨ ਖਾਲੀ ਛੁੱਟੀ ਹੁੰਦੀ ਹੈ ਉਦੋਂ ਸੇਵਕ ਸਿੰਘ ਆ ਜਾਣਗੇ ਤੁਹਾਨੂੰ ਜਿਹੜੀ ਜਗ੍ਹਾ ਦੱਸਣਗੇ ਪ੍ਰਬੰਧਕ ਮੈਂ ਕੱਲ ਨੂੰ ਬੋਲ ਦਿਆਂਗਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਆ ਕੇ ਜਿਸ ਦਿਨ ਜਿੱਦਣ ਦਾ ਵੀ ਟਾਈਮ ਮਿਲੇਗਾ ਤੇ ਸਹਿਜ ਪਾਠ ਵਾਸਤੇ ਪੋਥੀਆਂ ਆਪਣੀਆਂ ਪ੍ਰਾਪਤ ਕਰੋ ਵੱਧ ਤੋਂ ਵੱਧ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ ਕਾਲ ਨਾ ਕਰਿਓ ਆਪਣੇ ਪਰਸ ਮੋਬਾਈਲ ਗਹਿਣੇ ਤੇ ਬੱਚੇ ਸੰਭਾਲ ਕੇ ਰੱਖਿਓ ਰਸ਼ ਵਿੱਚ ਪਤਾ ਨਹੀਂ ਲੱਗਦਾ ਜਦੋਂ ਜਾਣਾ ਧੱਕਾ ਨਹੀਂ ਬਿਲਕੁਲ ਟਿਕਾ ਬਣਾ ਕੇ ਜਦੋਂ ਮਹਾਰਾਜ ਚਲੇ ਜਾਣਗੇ ਫਿਰ ਮਗਰ ਮਗਰ ਟਰਾਲੀਆਂ ਵਿੱਚ ਜਿਵੇਂ ਸੰਗਤ ਲੈ ਕੇ ਆਏ ਹੋ ਉਵੇਂ ਆਰਾਮ ਨਾਲ ਘਰੋ ਘਰੀ ਭਾਈ ਪਹੁੰਚਦੇ ਕਰਿਓ ਸਾਰੇ ਕਈ ਬਜ਼ੁਰਗ ਹੁੰਦੇ ਨੇ ਵਿੱਚ ਸਾਰਿਆਂ ਦਾ ਆਪਾਂ ਖਿਆਲ ਰੱਖੀਏ ਨਾਲ ਪਿਆਰ ਨਾਲ ਲੈ ਕੇ ਜਾਣਾ ਕੱਲ ਨੂੰ ਫਿਰ ਵੇਲੇ ਨਾਲ ਆਉਣਾ ਹੈ ਪ੍ਰਬੰਧਕਾਂ ਨੂੰ ਪੁੱਛਿਆ ਕਰੋ ਪੇ ਸ਼ਹਿਰ ਵਾਲੇ ਜਿਹੜੇ ਹੈ ਕੋਈ ਵੀ ਸੇਵਾ ਕਹਿ ਪ੍ਰਸ਼ਾਦੇ ਪਕਾਉਣ ਦੀ ਲੰਗਰ ਦੀ ਕੋਈ ਸੇਵਾ ਪਕਾ ਕੇ ਪ੍ਰਸ਼ਾਦਾ ਚਾਹੀਦਾ ਪਕਾ ਕੇ ਲੈ ਕੇ ਆਉਂਦੇ ਆ ਐਡੀ ਵੱਡੀ ਸੰਗਤ ਵਿੱਚ ਜਦੋਂ ਐਡਾ ਇਕੱਠ ਹੋਵੇ ਫਿਰ ਸੇਵਾ ਵਾਸਤੇ ਤਕੜੇ ਹੋ ਕੇ ਨਾਲ ਲੱਗਿਆ ਕਰੋ ਸਾਥ ਦਿਓ ਸਾਰੇ ਵੀਰ ਭਰਾ ਭੈਣਾਂ ਵੱਧ ਚੜ ਕੇ ਅੰਮ੍ਰਿਤ ਛਕਣ ਵਾਸਤੇ ਵੀ ਮਨ ਬਣਾਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਗੁਰੂ ਜੀ ਅੱਗੇ ਅੱਗੇ ਜਾਂਦੇ ਆ ਫਿਰ ਆਪਾਂ ਸਾਰੇ ਮਗਰ ਮਗਰ ਚੱਲਦੇ ਆ ਜਿਨ੍ਹਾਂ ਨੇ ਪ੍ਰੇਮ ਭੇਟਾ ਨਹੀਂ ਰੱਖੀ ਰੱਖ ਲਓ ਭਾਈ ਅੱਗੇ ਆ ਕੇ ਮੱਥਾ ਟੇਕ ਲਓ ਜਿਹੜੇ ਰਹਿ ਗਏ ਸੀ ਫਟਾਫਟ ਆਓ ਤੇ ਨਮਸਕਾਰ ਕਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਹਰੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਜੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਵਾਮੀ ਸੋ ਕਿਉ ਮਨ ਹੋ ਵਿਸਾਰੇ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਹਰ ਪਾਸ ਤੇਰਾ ਸਭ ਕੁਛ ਹੈ ਦਿਸਦੇ ਹੈ ਸੋ ਪਾਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਾ ਨੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜੋ ਭੁੱਖਾ ਸਭ ਦਵਾਈ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਦੇ ਮੋਹ ਜਿਸ ਨੇ ਆਏ ਵਸਿਆ ਸ਼ਬਦ ਦਿਲ ਸ਼ਬਦ ਵਾਜੇ ਕਲਾ ਜਿਤ ਕਰ ਪਾਰੀਆ ਅੰਤ ਦੂਪ ਵਸ ਕੀਤੇ ਕਾਲ ਕੰਠ ਤੁਮਾਰਿਆ ਔਰ ਕਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਮਹਿ ਲਾਗੇ ਕਹੈ ਨਾਨਕ ਤੈ ਸੁਖ ਹੋਆ ਤੁਮ ਕਰਿ ਅਨਹਦ ਵਾਰਿਆ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਤਹੰ ਕਰ ਪਾਇਆ ਤੇ ਸਗਲ ਸੂਰੇ ਦੁਖ ਰੋਗ ਸੰਤਾਪ ਤੇ ਸੁਣੀ ਸੱਚੀ ਪਾਉ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਕਦੀ ਕਹਤੇ ਵਿਵਿਤ ਸਤਗੁਰ ਰਹਿਆ ਭਰਪੂਰ ਬਿਨਵੰਤ ਦਾਨ ਗੁਰ ਸਰਨ ਰਾਖੇ ਵਾਜੇ ਅਨਹਦ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਇਸ ਰਾਤ ਤੇ ਦਾਈ ਦਾਇਆ ਖਿਲੈ ਸਗਲ ਜਗਤ ਆਈਆਂ ਮੁਰਿਆਈਆਂ ਵਰਜੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਜਿਹੜਾ ਕੇ ਦੂਰ ਜੀ ਨਾਮ ਆਇਆ ਜੈ ਸਗਲ ਭਾਲ ਨਾਨਕ ਤੇ ਮੁਕਤ ਉਜਲੇ ਕੇਤੀ ਚੁੰਨੀ ਨਾਲ ਜੀ ਨਾਮ ਆਇਆ ਜੈ ਸਗਲ ਭਾਲ ਨਾਨਕ ਤੇ ਮੁਕਤ ਉਜਲੇ ਕੇਤੀ ਚੁੰਨੀ ਨਾਲ ਜੀ ਨਾਮ ਜਿਨੀ ਨਾਮ ਤੇ ਆਇਆ ਕਈ ਪੁਸਤਕ ਤੇ ਮੁਕਤੀ ਉਜਲੇ ਕੀਤੀ ਸੁਖੀ ਨਾਲ ਜਿਨੀ ਨਾਮ ਤੇ ਆਇਆ ਕਈ ਪੁਸਤਕ ਨਾਲ ਨਾਨਕ ਤੇ ਮੁਕਤੀ ਉਜਲੇ ਕੀਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤੁਹਾਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੈ ਹੈ ਸੋਈ ਸੋਈ ਪਾਵੈ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੂਟੇ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹੂ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹੂ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।